ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਜੀ ਗੁਰ ਕਾ ਬਚਨ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਦਾ ਸ਼ਬਦ ਪੜ੍ਹੀਏ ਕੋਈ ਰਸਨਾ ਬਾਂਝੀ ਨਾ ਰਵੇ ਸਾਰੇ ਵੀਰ ਭਰਾ ਭੈਣਾਂ ਮਾਤਾਵਾਂ ਬੱਚੇ ਬਜ਼ੁਰਗ ਸਾਰੇ ਬੋਲੇ ਜੀ ਗੁਰ ਕਾ ਬਚਨ ਬਸੈ ਜੀ ਨਾ ਬਚਨ ਬਸੈ ਜੀ ਨਾ ਬਚਨ ਬਸੈ ਜੀ ਨਾ ਬੋਲੋ ਬਸੈ ਜੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਮਾਲ ਸਿਮਰੋ ਸਿਮਰ ਸੁਖ ਪਾਵੋ ਸਾਸ ਸਮਾਧੇ ਇਹ ਲੋਕ ਪਰ ਲੋਕ ਇਹ ਲੋਕ ਪਰ ਲੋਕ ਜਤ ਕਤ ਮੋਹੇ ਰਖਵਾਲੇ ਇਹ ਲੋਕ ਪਰ ਲੋਕ ਸੰਗ ਸਹਾਈ ਰਖਵਾਲੇ ਇਹ ਲੋਕ ਪਰ ਲੋਕ ਸੰਗ ਸੁਹਾਈ ਜਤ ਕਤ ਮੋਹੇ ਰਖਵਾ ਜਤ ਕਤ ਮੋਹੇ ਰਖਵਾਲੇ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਜਲ ਨਹੀਂ ਡੂਬੇ ਤਸਕਰ ਨਹੀਂ ਜਲ ਨਹੀਂ ਡੂਬੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸਾਰੇ ਜੁੜ ਕੇ ਸੇਵਾ ਤੇ ਸਿਮਰਨ ਮੈਂ ਤੂੰ ਸੇ सेवा ते सिमरन मैनू, सेवा ते सिमरन मैनू, सेवा ते सिमरन मैनू, बख्शी गुर मेरा सेवा ते सिमरन मैनू, बख्शी गुर मेरा सेवा ते सिमरन मैनू, ओ बख्शी गुर मेरा सेवा ते सिमरन मैनू, बख्शी गुर मेरा सेवा ते सिमरन मैनू, बख्शी गुर मेरा सेवा ते सिमरन मैनू, बख्शी गुर मेरा सेवा ते सिमरन मैनू। सतगुरां दी साजी नवाजी गुरु प्यारी गुरु सवारी सात संगत जी, रसना पवित्र करो, गुरु साहब जी की बख्शिश दोहराओ, प्यार नाल फतेह बुलाओ जी, कई बारी कहण ते गज के आखो वाहेगुरु जी का खालसा वाहेगुरु जी की फतेह। ਪਹਿਲੀ ਤੇ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੀ ਸੰਗਤ ਆਵੇ, ਹੁਣ ਟਾਈਮ ਕਾਫੀ ਹੋ ਗਿਆ ਇੱਥੇ ਹੀ ਰਸਤੇ ਦੇ ਵਿੱਚ ਬਿਠਾ ਦਿਓ ਜਾਂ ਫਿਰ ਪਿੱਛੇ ਹੀ ਪੰਡਾਲ ਵਿੱਚ ਬਹਿ ਜਾਣ, ਪਹਿਰੇਦਾਰ ਲਾਈਨ ਬਣਾ ਕੇ ਅੱਧ ਅੱਧ ਤੋਂ ਪਿੱਛੇ ਬੈਠ ਜਾਣ, ਲਾਈਨ ਬਣਾ ਲੈਣ ਅੱਧ ਤੋਂ ਪਿੱਛੇ, ਜਿਹੜੀ ਵੀ ਸੰਗਤ ਆਵੇ ਉੱਥੇ ਰਾਹ 'ਚ ਟਕਾਈ ਜਾਏ। ਕਾਫੀ ਅੱਜ ਕੱਲ ਠੰਡ ਪੈ ਰਹੀ ਹੈ, ਗੁਰੂ ਜੀ ਕਹਿੰਦੇ ਹੈ ਕਿ ਜੇ ਮਨ ਦੀ ਠੰਡ ਚਾਹੀਦੀ ਹੈ, ਮਨ ਦੀ ਸ਼ੀਤਲਤਾ ਚਾਹੀਦੀ ਹੈ, ਅੰਦਰ ਠੰਡ ਚਾਹੀਦੀ ਹੈ, ਬਾਹਰ ਭਾਵੇਂ ਜਿੰਨੀ ਮਰਜ਼ੀ ਸਰਦੀ ਹੋਵੇ, ਅੰਦਰ ਤੇ ਸਾਡੇ ਭਾਂਬੜ ਮੱਚਦਾ ਰਹਿੰਦਾ ਹੈ। ਜੇ ਕਾਮ ਵਧਿਆ ਹੋਇਆ ਤਾਂ ਤੜਫਦੇ ਰਹਾਂਗੇ, ਲੋਭ ਵਧਿਆ ਹੋਇਆ ਤਾਂ ਤੜਫਦੇ ਰਹਾਂਗੇ, ਮੋਹ ਵਧਿਆ ਹੋਇਆ, ਲੋੜ ਅਨੁਸਾਰ ਤੇ ਮੋਹ ਚਾਹੀਦਾ ਹੀ ਹੈ, ਬੱਚਿਆਂ ਦਾ ਕਰਦੇ ਹੀ ਹੈ ਸਾਰੇ, ਹਰੇਕ ਚੀਜ਼ ਲੋੜ ਅਨੁਸਾਰ ਚਾਹੀਦੀ ਹੈ, ਮਾੜੀ ਕੋਈ ਨਹੀਂ। ਕਾਮ ਵੀ ਇੱਕ ਐਨਰਜੀ ਹੈ, ਹਰ ਚੀਜ਼ ਹੈ ਜਿਹੜੀ ਪਰਮਾਤਮਾ ਨੇ ਪੈਦਾ ਕੀਤਾ, ਜੋ ਵੀ ਉਹ ਲੋੜ ਅਨੁਸਾਰ ਚਾਹੀਦਾ ਹੈ, ਵਧਿਆ ਮਾੜਾ। ਹੁਣ ਲੋਭ ਵੱਧ ਗਿਆ ਜੇ ਉਹ ਵੀ ਨੁਕਸਾਨ ਕਰਦਾ ਹੈ, ਮੋਹ ਵੱਧ ਗਿਆ ਉਹ ਵੀ ਖਤਰਾ ਹੀ ਹੈ, ਇਸੇ ਤਰ੍ਹਾਂ ਹੰਕਾਰ ਕੌਨਫੀਡੈਂਸ ਦੇ ਅੰਦਰ ਬੰਦੇ ਦੇ ਚਾਹੀਦਾ ਹੀ ਹੈ, ਕੌਨਫੀਡੈਂਸ ਹੋਵੇ ਜਿਹਨੂੰ ਅਸੀਂ ਆਤਮ ਵਿਸ਼ਵਾਸ ਕਹਿੰਦੇ ਹਾਂ, ਉਹ ਹੰਕਾਰ ਥੋੜਾ ਹੁੰਦਾ ਹੈ। ਜਿਵੇਂ ਹੁਣ ਮੰਨ ਲਓ ਇੱਕ ਬੱਚਾ ਕਵੇ ਵੀ ਐਤਕੀ ਨੰਬਰ ਪੂਰੇ ਲੈ ਕੇ ਆਵਾਂਗੇ, ਆਪਾਂ ਕਹਾਂਗੇ ਵੀ ਹੰਕਾਰਿਆ ਫਿਰ, ਜਿਹੜਾ ਬੱਚਾ ਐਂ ਕਵੇ ਵੀ ਆਪਾਂ ਐਤਕੀ ਪਾਸ ਹੋਣਾ ਹੀ ਹੋਣਾ, ਆਪਾਂ ਕੀ ਕਹਾਂਗੇ ਵੀ ਹੰਕਾਰ ਹੈ, ਨਹੀਂ ਇਹਨੂੰ ਕੌਨਫੀਡੈਂਸ ਹੈ, ਇਹਨੂੰ ਆਤਮ ਵਿਸ਼ਵਾਸ। ਜਿਹੜਾ ਬੱਚਾ ਕੋਈ ਮੈਚ ਖੇਡਣ ਚੱਲਿਆ ਉਹ ਕਵੇ ਐਤਕੀ ਜਿੱਤ ਕੇ ਆਵਾਂਗੇ, ਇਹ ਹੰਕਾਰ ਹੈ ਥੋੜਾ, ਇਹ ਤੇ ਕੌਨਫੀਡੈਂਸ ਹੋਣਾ ਚਾਹੀਦਾ, ਆਤਮ ਵਿਸ਼ਵਾਸ ਹੋਣਾ ਚਾਹੀਦਾ ਵੀ ਆਹ ਕੰਮ ਮੈਂ ਕਰ ਲੈਣਾ, ਹੋ ਜਾਣਾ, ਐਤਕੀ ਕਰਾਂਗਾ, ਐਤਕੀ ਜਿੱਤਾਂਗਾ, ਇਹ ਕੌਨਫੀਡੈਂਸ ਹੈ, ਇਹ ਹੋਵੇ। ਹੁਣ ਜਦੋਂ ਇਹ ਵੱਧ ਜਾਂਦਾ ਫਿਰ ਇਹ ਹੰਕਾਰ ਦਾ ਰੂਪ ਧਾਰ ਜਾਂਦਾ, ਜੇ ਕਾਮ ਦੀ ਪੂਰਤੀ ਨਾ ਹੋਵੇ ਗੁੱਸਾ ਫਿਰ ਸਿਰ ਤੇ ਚੜਿਆ ਰਹਿੰਦਾ ਬੰਦੇ ਦੇ, ਗੱਲ ਗੱਲ ਤੇ ਗੁੱਸਾ, ਇਹ ਜਿਹੜਾ ਗੁੱਸਾ ਹੈ ਇਹ ਇਹਨਾਂ ਚਾਰਾਂ ਤੇ ਸਵਾਰ ਹੀ ਰਹਿੰਦਾ। ਜੇ ਬੰਦਾ ਕਾਮ ਦੀ ਪੂਰਤੀ ਨਾ ਹੋਈ ਗੁੱਸਾ ਫੇਰ ਆਊ, ਜੇ ਲੋਭ ਦੀ ਪੂਰਤੀ ਨਾ ਹੋਈ ਗੁੱਸਾ ਫੇਰ ਚੜ੍ਹਦਾ, ਜੇ ਮੋਹ ਵਿੱਚ ਠੋਕਰ ਖਾਏਗਾ ਉੱਥੇ ਫੇਰ ਗੁੱਸਾ ਚੜ੍ਹਦਾ, ਤੇ ਜੇ ਕੋਈ ਹੰਕਾਰ ਸਾਡੇ ਨੂੰ ਸੱਟ ਮਾਰਦਾ ਫੇਰ ਗੁੱਸਾ ਚੜ੍ਹਦਾ, ਭਾਵ ਗੁੱਸਾ ਤੇ ਉੱਤੇ ਹੀ ਪਿਆ, ਚੜ੍ਹਦਾ ਹੀ ਉਦੋਂ ਹੈ ਜਦੋਂ ਜਾਂ ਕਾਮ ਦੀ ਪੂਰਤੀ ਨਹੀਂ ਹੋਈ ਹੋਣੀ, ਜਾਂ ਲੋਭ ਦੀ ਪੂਰਤੀ ਨਹੀਂ ਹੋਈ ਹੋਣੀ, ਜਾਂ ਜਿੱਥੇ ਮੋਹ ਕਰਦਾ ਸੀ ਉੱਥੋਂ ਸੱਟ ਵੱਜੀ ਹੋਈ, ਤੇ ਜਾਂ ਫਿਰ ਇਹਦੀ ਈਗੋ ਹੈ ਜਿਹੜੀ ਇਹਦੇ ਹੰਕਾਰ ਨੂੰ ਕਿਸੇ ਨੇ ਸੱਟ ਮਾਰੀ ਹੈ, ਇਹਦਾ ਨਾਂ ਸਿੱਧਾ ਜਿਹਾ ਲੈਤਾ ਹੋਣਾ, ਜਾਂ ਇਸ ਬੰਦੇ ਨੂੰ ਕਿਤੇ ਬਸ ਤਾਂ ਤਾਂ ਗੁੱਸਾ ਚੜ੍ਹਦਾ, ਗੁੱਸਾ ਤੇ ਚੜ੍ਹਨਾ ਹੀ ਚੜ੍ਹਦਾ। ਸੋ ਇਸ ਕਰਕੇ ਅੰਦਰ ਬੰਦਾ ਇਹ ਸਾਰੀਆਂ ਚੀਜ਼ਾਂ ਵਧਣ ਕਰਕੇ ਸੜਦਾ ਸੜਦਾ ਰਹਿੰਦਾ, ਹਰ ਵੇਲੇ ਦੁਖੀ ਰਹਿੰਦਾ। ਤੇ ਜਦੋਂ ਸੱਚਾ ਗਿਆਨ ਹੋ ਜਾਂਦਾ ਫਿਰ ਇਹਨਾਂ ਤੇ ਕੰਟਰੋਲ ਕਰ ਲੈਂਦਾ, ਵੀ ਲੋੜ ਅਨੁਸਾਰ ਤੇ ਠੀਕ ਸੀ ਪਰ ਕੰਟਰੋਲ ਰੱਖਦਾ। ਫਿਰ ਜਦੋਂ ਗਿਆਨ ਦੇ ਨਾਲ ਇਹਨਾਂ ਤੇ ਕਾਬੂ ਪੈ ਜਾਂਦਾ, ਜਿਵੇਂ ਹੁਣ ਅੱਥਰਾ ਘੋੜਾ ਹੁੰਦਾ ਹੈ, ਜਦੋਂ ਫਿਰ ਕਾਬੂ ਪੈ ਜਾਂਦਾ ਹੈ, ਅੱਥਰਾ ਬਲਦ ਦੇਖੋ ਤੁਸੀਂ ਜਦੋਂ ਫਿਰ ਉਹਨੂੰ ਨੱਥ ਪੈਂਦੀ ਹੈ ਫਿਰ ਆ ਜਾਂਦਾ ਕੰਟਰੋਲ ਵਿੱਚ। ਪਹਿਲਾਂ ਪਹਿਲਾਂ ਤੇ ਔਖਾ ਹੀ ਕਰਦਾ, ਇਦਾਂ ਹੀ ਹੌਲੀ ਹੌਲੀ ਕੰਟਰੋਲ 'ਚ ਹੁੰਦਾ। ਇਸੇ ਤਰ੍ਹਾਂ ਸਾਡੇ ਅੰਦਰ ਇਹ ਐਨਰਜੀ ਹੈ ਭਾਈ, ਇਹ ਇਹ ਹਨੇਰੀ ਹੈ, ਇੱਕ ਇਹ ਉਬਾਲ ਹੈ, ਹਰੇਕ ਦੇ ਅੰਦਰ ਹੀ ਹੈ ਇਹ, ਕੋਈ ਇਹ ਹਿਊਮਨ ਨੇਚਰ ਹੈ ਇੱਦਾਂ ਦੀ, ਬੰਦੇ ਦਾ ਸੁਭਾਅ ਹੈ, ਇਹ ਮਨੁੱਖੀ ਸਾਈਕੀ ਹੈ ਇੱਦਾਂ ਦੀ, ਇਹਦੇ 'ਚ ਹੋਣਾ ਹੀ ਹੋਣਾ। ਇਹ ਨਹੀਂ ਵੀ ਇਹ ਖਤਮ ਹੋ ਜਾਂਦਾ, ਖਤਮ ਨਹੀਂ ਹੁੰਦਾ, ਇਹ ਕੁਦਰਤ ਦਾ ਸਿਸਟਮ ਹੈ, ਇਹ ਇੱਦਾਂ ਹੀ ਚੱਲਦਾ, ਬਸ ਹਾਂ ਇਹਦਾ ਰੂਪਾਂਤਰਣ ਹੋ ਜਾਂਦਾ, ਇਹਦਾ ਰੂਪ ਬਦਲ ਜਾਂਦਾ, ਇਹਦੀ ਡਾਇਰੈਕਸ਼ਨ ਬਦਲ ਸਕਦੀ ਹੈ, ਇਹਦੀ ਦਿਸ਼ਾ ਚੇਂਜ ਹੋ ਸਕਦੀ ਹੈ, ਇਹ ਖਤਮ ਨਹੀਂ ਹੁੰਦਾ, ਇਹਦੀ ਦਿਸ਼ਾ ਬਦਲ ਜਾਂਦੀ। ਕਿਰਪਾ ਕਰਕੇ ਸਮਝਣ ਦੀ ਖੇਚਲ ਕਰੋ। ਜਦੋਂ ਅਸੀਂ ਗੁਰਬਾਣੀ ਦਾ ਗਿਆਨ ਲੈਂਦੇ ਹਾਂ ਫਿਰ ਇਹ ਚੀਜ਼ਾਂ ਕੰਟਰੋਲ 'ਚ ਆ ਜਾਂਦੀਆਂ। ਹੁਣ ਬੰਦਾ ਦੁਖੀ ਕਿਉਂ ਰਹਿੰਦਾ ਹੈ? ਮੈਂ ਤੁਹਾਨੂੰ ਅੱਗੇ ਦੱਸ ਚੁੱਕਿਆ ਵੀ ਚਾਰੇ ਚੀਜ਼ਾਂ ਨੇ ਵੱਧ ਗਈਆਂ ਹੋਣਗੀਆਂ, ਕੰਟਰੋਲ ਤੋਂ ਬਾਹਰ ਹੋ ਗਿਆ ਹੋਣਾ, ਗੁੱਸਾ ਆਈ ਜਾਂਦਾ। ਹੁਣ ਜਦੋਂ ਬੰਦਾ ਅਕਲ ਅਸੀਂ ਲੈਂਦੇ ਹਾਂ, ਗਿਆਨ ਲੈਂਦੇ ਹਾਂ, ਫਿਰ ਇਹਨਾਂ ਚੀਜ਼ਾਂ ਤੇ ਕਾਬੂ ਰੱਖਦੇ ਹਾਂ, ਜਾਗੇ ਹੋਏ ਰਹਿੰਦੇ ਹਾਂ ਵੀ ਯਾਰ ਆਹ ਵਧਿਆ ਹੋਇਆ, ਆਹ ਪ੍ਰੋਬਲਮ ਹੈ ਮੇਰੀ, ਆਪ ਹੀ ਮੋਹ ਵਿੱਚ ਫਸਿਆ, ਆਹ ਮੇਰੀ ਪ੍ਰੋਬਲਮ ਹੈ, ਮੇਰਾ ਹੰਕਾਰ ਹੀ ਮੈਨੂੰ ਤੰਗ ਕਰੀ ਜਾਂਦਾ। ਫਿਰ ਕੀ ਹੋ ਗਿਆ ਜੇ ਅਗਲੇ ਨੇ ਮੈਨੂੰ ਸਿੱਧਾ ਜਿਹਾ ਬੁਲਾ ਲਿਆ? ਫਿਰ ਕੀ ਹੋ ਗਿਆ ਜੇ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ? ਕੀ ਹੋ ਗਿਆ ਜੇ ਫਤਿਹ ਨਹੀਂ ਬੁਲਾਈ? ਮੇਰੇ ਗਏ ਤੇ ਖੜਾ ਨਹੀਂ ਹੋਇਆ? ਫਿਰ ਕੀ ਹੋ ਗਿਆ? ਫਿਰ ਕੀ ਹੋ ਗਿਆ ਜੇ ਮੈਨੂੰ ਗੇਟ ਤੱਕ ਛੱਡਣ ਨਹੀਂ ਆਇਆ? ਫਿਰ ਕੀ ਹੋ ਗਿਆ ਜੇ ਮੈਨੂੰ ਫੋਨ ਨਹੀਂ ਕੀਤਾ? ਤੇ ਕੀ ਹੋ ਗਿਆ ਜੇ ਮੇਰਾ ਹਾਲ ਚਾਲ ਨਹੀਂ ਪੁੱਛਿਆ? ਇਹ ਜਿਹੜੀ ਈਗੋ ਹੈ ਨਾ, ਉਹਦਾ ਸਮਝ ਆ ਜਾਂਦੀ ਵੀ ਮੇਰੀ ਗਲਤੀ ਹੈ ਕਿਤੇ ਨਾ ਕਿਤੇ, ਯਾਰ ਕੰਟਰੋਲ ਰੱਖੋ। ਉੱਥੇ ਫਿਰ ਜਦੋਂ ਬੰਦਾ ਜਾਗ ਕੇ ਆਪਣੇ ਕਾਮ ਨੂੰ ਚੈੱਕ ਕਰਦਾ ਹੈ, ਇਹਦੇ ਕਰਕੇ ਤੇ ਨਹੀਂ ਤੂੰ ਗੁੱਸੇ ਦੇ ਵਿੱਚ ਰਹਿੰਦਾ ਹਰ ਵੇਲੇ, ਤੇਰੀ ਪੂਰਤੀ ਨਹੀਂ ਹੋ ਰਹੀ ਜੋ ਤੂੰ ਚਾਹੁੰਦਾ ਹੈ, ਉਹ ਮਿਲ ਨਹੀਂ ਰਿਹਾ ਤੈਨੂੰ, ਤਾਂ ਤੇ ਨਹੀਂ ਗੁੱਸਾ ਚੜ੍ਹਦਾ ਕਿਤੇ, ਤਾਂ ਤੇ ਨਹੀਂ ਦੁਖੀ, ਜਾਂ ਫਿਰ ਲੋਭ, ਜਾਨੀ ਕਿ ਜੇਬ ਖਰਚੀ ਜ਼ਿਆਦਾ ਚਾਹੁੰਦਾ ਹੈ, ਲੋੜਾਂ ਜ਼ਿਆਦਾ ਵਧਾ ਲਈਆਂ ਨੇ। ਪਹਿਰੇਦਾਰਾਂ ਨੂੰ ਬੇਨਤੀ ਹੈ, ਸਿੰਘੋ ਜਰਾ ਕਹੋ ਉੱਥੇ ਇੱਕ ਦੋ ਹੋਰ ਬਹਿ ਜਾਓ ਯਾਰ, ਕਾਇਮ ਜੇ ਹੋ ਕੇ, ਉੱਥੇ ਜਿਹੜੀਆਂ ਮਾਈਆਂ ਆਉਂਦੀਆਂ ਉੱਥੇ ਪਿੱਛੇ ਭਾਈ ਚਾਹੀ, ਇੱਕ ਦੋ ਜਣੇ ਉੱਧਰ ਵੀ ਰਹੋ, ਇੱਧਰ ਧਿਆਨ ਵੀ ਰੱਖੋ। ਹਾਂਜੀ ਇੱਧਰ ਸੁਣਿਓ ਸਿੰਘੋ, ਸੁਣਿਓ ਇੱਧਰ ਧਿਆਨ ਰੱਖਿਓ ਭਾਈ, ਦਿਨ ਬੜੇ ਛੋਟੇ ਜਿਹੇ ਹੈ, ਘੰਟੇ ਦੋ ਘੰਟੇ ਲੰਘਣ ਦਾ ਪਤਾ ਹੀ ਨਹੀਂ ਲੱਗਣਾ, ਤਾਂ ਕਰਕੇ ਇੰਨੇ ਤੁਸੀਂ ਉਪਰਾਲੇ ਕਰਦੇ ਹੋ, ਕਿਧਰੇ ਵਿਛਾਈ ਕੀਤੀ ਹੈ, ਟੈਂਟ ਲਾਇਆ, ਸਾਊਂਡ ਲਾਇਆ। ਮੈਂ ਲੰਘਦਾ ਆਉਂਦਾ ਸੀ, ਮੈਂ ਕਿਹਾ ਛੱਪੜ ਵੀ ਲੁਕੋਇਆ ਪਿਆ ਇਹਨਾਂ ਨੇ, ਵੀ ਦੇਖ ਨਾ ਜਾਏ ਕਿਤੇ, ਉਹ ਵੀ ਲੁਕੋਇਆ ਪਿਆ, ਤੁਸੀਂ ਇੰਨੇ ਪੜਦੇ ਪੁੜਦੇ ਲਾ ਕੇ ਇੰਨਾ ਪ੍ਰਬੰਧ ਕੀਤਾ, ਫਿਰ ਲੰਗਰ ਦਾ ਪ੍ਰਬੰਧ ਕਰਦੇ ਹੋ, ਕਿੰਨਾ ਇੰਤਜ਼ਾਮ ਕੀਤਾ ਹੈ ਤੁਸੀਂ, ਕੋਸ਼ਿਸ਼ ਕੀਤੀ, ਕਿੰਨੇ ਗੇੜੇ ਮਾਰੇ ਹੋਣਗੇ, ਫਿਰ ਸਮਾਂ ਮਿਲਿਆ ਹੋਣਾ। ਤੇ ਅੱਜ ਆਪਾਂ ਜੇ ਕੁਝ ਚਿਰ ਆਏ ਹਾਂ ਤੇ ਕਿਰਪਾ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਥੋੜੀ ਥੋੜੀ ਜਿਹੀ ਗੱਲ ਜੇ ਸਾਡੇ ਪਕੜ ਚ ਆਵੇ, ਕੋਈ ਮੈਂ ਡੂੰਘੀ ਗੱਲ ਨਹੀਂ ਕਰਦਾ ਜਿਹੜੀ ਸਮਝ ਚ ਨਾ ਆਵੇ, ਸਿੱਧੀਆਂ ਸਿੱਧੀਆਂ ਗੱਲਾਂ ਕਰੀ ਦੀਆਂ ਵੀ ਸਮਝ ਚ ਆਵੇ, ਹਰ ਗੱਲ ਪਕੜ ਚ ਆਵੇ। ਹਾਂਜੀ ਜਿਹੜਾ ਆਪਾਂ ਇਹ ਸ਼ਬਦ ਪੜ੍ਹਦੇ ਹਾਂ ਨਾ, ਇਹ ਕਹਿ ਕੇ ਥੋੜਾ ਸਰ ਜੂਗਾ ਵੀ ਆਨੰਦ ਭਇਆ ਮੇਰੀ ਵਾਏ ਸਤਿਗੁਰੂ ਮੈਂ ਪਾਇਆ, ਵੀ ਸਤਿਗੁਰੂ ਨੂੰ ਜਦੋਂ ਪਾ ਲਿਆ ਬੰਦੇ ਨੇ ਤੇ ਆਨੰਦ ਆ ਗਿਆ। ਜੱਫੀ ਪਾ ਲਓ ਗੁਰੂ ਗ੍ਰੰਥ ਸਾਹਿਬ, ਸਾਡੇ ਵਰਗੇ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਸਿਰ ਤੇ ਚੱਕਦੇ ਨੇ, ਆ ਗਿਆ ਆਨੰਦ ਉਹਨਾਂ ਦੀ ਜ਼ਿੰਦਗੀ 'ਚ। ਸਵੇਰੇ ਸ਼ਾਮ ਸਵੇਰੇ ਪ੍ਰਕਾਸ਼ ਕਰਦੇ ਨੇ, ਸ਼ਾਮ ਨੂੰ ਸੁੱਖ ਆਸਣ ਕਰਦੇ ਨੇ, ਗੁਰਦੁਆਰਿਆਂ 'ਚ ਰਹਿਣ ਵਾਲੇ ਇਹੀ ਕੁਝ ਕਰਦੇ ਨੇ, ਕੀ ਉਹ ਖੁਸ਼ੀ ਖੁਸ਼ ਨੇ, ਆਨੰਦ ਹੀ ਆਨੰਦ ਹੈ। ਸਤਿਗੁਰੂ ਤੇ ਪਾ ਲਿਆ, ਹੁਣ ਤੇ ਪਾ ਲਿਆ, ਹੁਣ ਤੇ ਆਨੰਦ 'ਚ ਹੋ ਜਾਈਏ, ਜਿੰਨੇ ਅੰਮ੍ਰਿਤਧਾਰੀ ਸੀ ਅਸੀਂ ਹੋ ਗਏ ਆਨੰਦ 'ਚ, ਖਿੜ ਗਏ ਭਲਾ ਜਿੰਨੇ ਅੰਮ੍ਰਿਤਧਾਰੀ ਗਾਤਰੇ ਕਿਰਪਾਨਾਂ ਵਾਲੇ ਫਿਰਦੇ ਇੱਥੇ, ਸਾਰੇ ਖਿੜੇ ਹੋਏ ਨੇ। ਨਹੀਂ ਅਸਲ 'ਚ ਜਿੰਨਾ ਚਿਰ ਉਸ ਫਿਲਾਸਫੀ ਨੂੰ, ਉਸ ਮੈਥਡ ਨੂੰ, ਉਸ ਜੁਗਤੀ ਨੂੰ, ਉਸ ਢੰਗ ਤਰੀਕੇ ਨੂੰ ਸਮਝਦੇ ਨਹੀਂ, ਉਹਨਾਂ ਚਿਰ ਗੱਲ ਨਹੀਂ ਬਣਦੀ। ਜਿੰਨਾ ਚਿਰ ਬਣਾਉਣਾ ਹੀ ਨਹੀਂ ਆਇਆ, ਗਿਆਨ ਤੇ ਹੋ ਗਿਆ, ਰਾਸ਼ਨ ਲੈ ਕੇ ਆ ਗਿਆ, ਸਬਜ਼ੀ ਬਣਾਉਣੀ ਨਹੀਂ ਆਈ, ਰਾਸ਼ਨ ਤੇ ਕਾਹਦਾ ਮਾਣ ਕਰੀ ਜਾਂਦਾ, ਵੀ ਮੈਂ ਤੇ ਮੇਰੇ ਤੇ ਘਰੇ ਸਾਰਾ ਹੀ ਸਮਾਨ ਪਿਆ ਸਮਾਨ ਨੂੰ ਕੀ ਕਰੇਗਾ ਜੇ ਉਹਨੂੰ ਉਹਨੂੰ ਬਣਾਉਣਾ ਨਹੀਂ ਆਉਂਦਾ ਵੀ ਸਬਜ਼ੀ ਬਣਾਉਣੀ ਕਿੰਨਾ ਇਹਦੀ ਜੁਗਤੀ ਨਹੀਂ ਆਉਂਦੀ ਰਾਸ਼ਨ ਤੇ ਕਿਉਂ ਮਾਨ ਕਰਦਾ ਹੈ ਗੁਰਬਾਣੀ ਦਾ ਗਿਆਨ ਹੈ ਜਿਹੜਾ ਗੁਰਬਾਣੀ ਦੇ ਲੜ ਲੱਗਣਾ ਹੈ ਤੇ ਰਾਸ਼ਨ ਤੇ ਠੀਕ ਹੈ ਤੇਰੇ ਕੋਲ ਹੈ ਮਾਨ ਨਾਲ ਕਹਿੰਦਾ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਛਕ ਲਿਆ ਤੂੰ ਠੀਕ ਹੈ ਪਰ ਹੁਣ ਜੋ ਇਹਦੇ ਤੋਂ ਬਣਾਉਣਾ ਸੀ ਉਹ ਤੇ ਸਿੱਖਣਾ ਪੈਣਾ ਸਾਨੂੰ ਵੀ ਮਨ ਦੇ ਵਾਸਤੇ ਖੁਰਾਕ ਬਣਦੀ ਕਿੱਦਾਂ ਹੈ ਰਾਸ਼ਨ ਤੇ ਸਾਰਾ ਹੀ ਪਿਆ ਸਬਜ਼ੀ ਵੀ ਪਈ ਹੈ ਭਾਈ ਮਿਰਚਾਂ ਨਮਕ ਵੀ ਪਿਆ ਮਸਾਲੇ ਵੀ ਪਏ ਹੈ ਪਰ ਜੇ ਤੈਨੂੰ ਐ ਨਹੀਂ ਪਤਾ ਵੀ ਤੇਲ ਕਿੰਨਾ ਪੈਂਦਾ ਹੈ ਮਿਰਚ ਪੈਂਦੀ ਕਿੰਨੀ ਹੈ ਸਬਜ਼ੀ ਕਿੰਨੀ ਪੈਂਦੀ ਹੈ ਲੂਣ ਕਿੰਨਾ ਪੈਂਦਾ ਜੇ ਤੈਨੂੰ ਇਹੀ ਹਿਸਾਬ ਨਾ ਆਇਆ ਫਿਰ ਤੇ ਫਾਇਦਾ ਹੀ ਕੋਈ ਨਹੀਂ ਹੋਣਾ ਭਰੀ ਫਿਰ ਰਸੋਈਆਂ ਕਿਚਨ ਭਰੀ ਫਿਰ ਆਪਦਾ ਉਹਦਾ ਕੀ ਅਰਥ ਹੈ ਤਾਂ ਕਰਕੇ ਜਦੋਂ ਅਸੀਂ ਗੁਰਬਾਣੀ ਨੂੰ ਸਮਝਾਂਗੇ ਫਿਰ ਸਾਨੂੰ ਪਤਾ ਲੱਗਦਾ ਯਾਰ ਆਹ ਬਿਮਾਰੀ ਹੈ ਐ ਮਲਮ ਲੱਗਦੀ ਹੈ ਇਦਾਂ ਸਮਝਣਾ ਪੈਣਾ ਵੀ ਮੇਰੀ ਪਹਿਲਾਂ ਬਿਮਾਰੀ ਪਹਿਲਾਂ ਇਹ ਤੇ ਵੇਖੀ ਵੀ ਮੇਰਾ ਰੋਗ ਹੈ ਕੀ ਮੈਂ ਤੜਫਦਾ ਤੜਫਦਾ ਤੰਗ ਤੰਗ ਜਿਹਾ ਰਹਿੰਦਾ ਯਾਰ ਇੰਨੀ ਠੰਡ 'ਚ ਵੀ ਮੈਂ ਠੰਡਾ ਕਿਉਂ ਨਹੀਂ ਵੇਖਣਾ ਤੇ ਪੈਣਾ ਹੈ ਨਾ ਕਿਤੇ ਨਾ ਕਿਤੇ ਵੀ ਇੰਨੀ ਠੰਡ 'ਚ ਵੀ ਮੈਂ ਠੰਡਾ ਕਿਉਂ ਨਹੀਂ ਕੋਈ ਪ੍ਰੋਬਲਮ ਤੇ ਹੈ ਵਿੱਚ ਉਹਨੂੰ ਕੱਢੀਏ ਕਿਵੇਂ ਆਪਾਂ ਇਹੀ ਗੱਲ ਕਰਦੇ ਸੀ ਨਾ ਵੀ ਨਹਿ ਸੀਤਲੰਗ ਚੰਦਰ ਦੇਵ ਹੈ ਨਹਿ ਸੀਤਲੰਗ ਬਾਵਨ ਚੰਦਨ ਹੈ ਨਹਿ ਸੀਤਲੰਗ ਸੀਤ ਰੁਤੇ ਨਾਨਕ ਸੀਤਲੰਗ ਸਾਧ ਸਵਜਨ ਹੈ ਕਹਿੰਦੇ ਚੰਦਰਮਾ ਦੀ ਰੋਸ਼ਨੀ ਨੂੰ ਠੰਡਾ ਮੰਨਿਆ ਇਹ ਵੀ ਇੰਨੀ ਠੰਡੀ ਨਹੀਂ ਨਹਿ ਸੀਤਲੰਗ ਚੰਦਰ ਦੇਵ ਹੈ ਕਹਿੰਦੇ ਜੀ ਚੰਦਨ ਨੂੰ ਵੀ ਠੰਡਾ ਮੰਨਦੇ ਆ ਲੋਕ ਮਹਾਰਾਜ ਕਹਿੰਦੇ ਨਹਿ ਸੀਤਲੰਗ ਬਾਵਨ ਚੰਦਨ ਹੈ ਕਹਿੰਦੇ ਇਹ ਵੀ ਠੰਡਾ ਨਹੀਂ ਮਹਾਰਾਜ ਜੀ ਸਰਦੀ ਦੀ ਰੁੱਤ ਨੂੰ ਲੋਕ ਠੰਡਾ ਕਹਿੰਦੇ ਕਹਿੰਦੇ ਨਹਿ ਸੀਤਲੰਗ ਸੀਤ ਰੁਤੇਨ ਇਹ ਵੀ ਇੰਨੀ ਠੰਡੀ ਨਹੀਂ ਫਿਰ ਗੁਰੂ ਜੀ ਠੰਡ ਹੈ ਕਾਹਦੇ ਚ ਕਹਿੰਦੇ ਨਾਨਕ ਸੀਤਲੰਗ ਸਾਧ ਸਵਜਨ ਹੈ ਸਾਧੂ ਸਤਿਗੁਰੂ ਦੀ ਸੰਗਤ ਵਿੱਚ ਕਹਿੰਦੇ ਸੀਤਲਤਾ ਹੈ ਸਾਡਾ ਸਾਧ ਸਾਡਾ ਸਾਧ ਸਾਡਾ ਸਤਿਗੁਰੂ ਹੀ ਹੈ ਸਤਿਗੁਰੂ ਦੀ ਸੰਗਤ ਵਿੱਚ ਜਦੋਂ ਜਦੋਂ ਅਸੀਂ ਗਿਆਨ ਦੀ ਸੰਗਤ ਕਰਦੇ ਹਾਂ ਸਮਝ ਲੈਂਦੇ ਹਾਂ ਅਕਲ ਲੈਂਦੇ ਹਾਂ ਧਿਆਨ ਲਾ ਕੇ ਸੁਣਦੇ ਹਾਂ ਉਦੋਂ ਅਸੀਂ ਸਾਧੂ ਦੀ ਸੰਗਤ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਨੀ ਕੀ ਹੈ ਜਦੋਂ ਧਿਆਨ ਲਾ ਕੇ ਸੁਣ ਰਹੇ ਹੁੰਦੇ ਹਾਂ ਸੰਗਤ ਕਰਨੀ ਹੈ ਨੇੜੇ ਬਹਿ ਜਾਣਾ ਸੰਗਤ ਨਹੀਂ ਵੀ 3 ਵਜੇ ਆ ਕੇ ਅੱਖਾਂ ਬੰਦ ਕਰਕੇ ਬੈਠਾ ਰਹੇ 5 ਵਜੇ ਤੱਕ 7 ਵਜੇ ਤੱਕ ਬੈਠਾ ਰਹੇ ਤੂੰ ਕਮਰਾ ਹੀ ਗੁਰਦੁਆਰੇ ਲੈ ਲੈ ਰਹਿਣ ਹੀ ਗੁਰਦੁਆਰੇ ਲੱਗ ਜਾ ਭਾਵੇਂ ਦਰਬਾਰ 'ਚ ਸੌਂ ਜਿਆ ਕਰ ਇਹ ਸੰਗਤ ਨਹੀਂ ਵੀ ਇੰਨਾ ਟਾਈਮ ਕੱਢ ਲਿਆ ਇੰਨਾ ਟਾਈਮ ਨਹੀਂ ਜਦੋਂ ਧਿਆਨ ਲਾ ਕੇ ਸੁਣ ਰਹੇ ਹਾਂ ਸੰਗਤ ਹੋ ਰਹੀ ਹੈ ਧਿਆਨ ਹਿੱਲ ਗਿਆ ਸੰਗਤ ਗਈ ਗਿਆਨ ਲੈਣਾ ਸੰਗਤ ਕਰਨੀ ਹੈ ਗਿਆਨ ਨਹੀਂ ਲੈ ਰਹੇ ਭਾਵੇਂ ਇੱਥੇ ਬੈਠੇ ਵੀ ਹੋਈਏ ਤਾਂ ਵੀ ਸੰਗਤ ਮਨ ਕਿਤੇ ਹੋਰ ਹੀ ਚਲਿਆ ਗਿਆ ਫਿਰ ਤੇ ਸੰਗਤ ਹੈ ਹੀ ਹਰ ਸਟੇਜ ਤੇ ਪੁੱਛਦਾ ਹੁੰਦਾ ਮੈਂ ਤੁਹਾਨੂੰ ਵੀ ਇੱਕ ਵਾਰ ਪੁੱਛ ਲਾਂ ਸਿੰਘੋ ਜਰਾ ਮੈਨੂੰ ਬੋਲ ਕੇ ਜਵਾਬ ਦਿਓ ਵੀ ਸਿੱਖਾਂ ਦਾ ਗੁਰੂ ਦੇਹ ਹੈ ਕਿ ਗਿਆਨ ਹੈ ਬੋਲੋ ਪਿਆਰਿਓ ਗਿਆਨ ਹੈ ਇੰਨਾ ਕਿ ਤੇ ਸਾਰਿਆਂ ਨੂੰ ਪਤਾ ਵੀ ਸ਼ਬਦ ਗੁਰੂ ਹੈ ਗਿਆਨ ਹੈ ਸ਼ਬਦ ਦੇ ਦੁਆਰਾ ਜਿਹੜਾ ਗਿਆਨ ਮਿਲਦਾ ਉਹ ਗੁਰੂ ਹੈ ਸ਼ਬਦ ਤੇ ਬਹੁਤ ਨੇ ਦੁਨੀਆ ਵਿੱਚ ਪਰ ਸ਼ਬਦ ਦੇ ਜਦੋਂ ਆਪਾਂ ਸ਼ਬਦ ਨੇ ਜਿਹੜੇ ਸ਼ਬਦਾਂ ਦੇ ਦੁਆਰਾ ਜਿਹੜਾ ਗਿਆਨ ਮਿਲਦਾ ਉਹ ਗੁਰੂ ਹੈ ਸਾਡਾ ਹੁਣ ਮੈਂ ਫੇਰ ਪੁੱਛਦਾ ਦੇ ਗੁਰੂ ਹੈ ਕਿ ਗਿਆਨ ਗੁਰੂ ਹੈ ਬੋਲੋ ਜੀ ਗਿਆਨ ਗੁਰੂ ਹੈ ਹੁਣ ਮੈਨੂੰ ਇਹ ਦੱਸੋ ਵੀ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਵੇਖਿਆ ਵੀ ਜਾਂਦਾ ਕਿ ਗਿਆਨ ਲਿਆ ਜਾਂਦਾ ਵੇਖਿਆ ਤੇ ਨਹੀਂ ਜਾਂਦਾ ਵੇਖਿਆ ਨਹੀਂ ਜਾਂਦਾ ਗਿਆਨ ਲਿਆ ਜਾਂਦਾ ਪਰ ਸਾਡੇ ਤੇ ਵੇਖਿਆ ਜਾਂਦਾ ਹੈ ਸਿੱਖਾਂ 'ਚ ਤੇ ਵੇਖਿਆ ਜਾਂਦਾ ਹੈ ਕਈ ਤੇ ਜਾਂਦੇ ਆ ਵੀ ਗਿਆਨ ਜੇ ਜੇ ਦੇਹ ਗੁਰੂ ਹੈ ਫਿਰ ਵੇਖਿਆ ਜਾਂਦਾ ਜੇ ਗਿਆਨ ਗੁਰੂ ਹੈ ਫਿਰ ਲਿਆ ਜਾਂਦਾ ਪਰ ਸਾਡੇ ਕੀ ਕੀਤਾ ਜਾਂਦਾ ਭਲਾ ਵੇਖਿਆ ਜਾਂਦਾ ਸਾਡੀ ਬੇਬੇ ਸਾਡੀ ਮਾਂ ਸਾਡੀਆਂ ਚਾਚੀਆਂ ਤਾਈਆਂ ਸਾਡੇ ਵੱਡੇ ਸਾਰੇ ਹੀ ਆਪਣੇ ਇਦਾਂ ਹੀ ਹੈ ਵੀ ਆਟੇ ਦੀ ਕੌਲੀ ਲੈ ਗਏ ਗੁਰਦੁਆਰੇ ਪੀਪੇ 'ਚ ਪਾਇਆ ਹੈ ਐ ਮਹਾਰਾਜ ਕਹਿੰਦੀ ਵੇਖ ਕੇ ਲਓ ਜੀ ਅੱਜ ਤੇ ਬਹੁਤ ਦਰਸ਼ਨ ਹੋ ਗਏ ਆਖੋ ਸਤਨਾਮ ਆਪਾਂ ਤੇ ਐਂ ਕਹਿੰਦੇ ਅੱਜ ਤਾਂ ਕਈ ਸੁਣਿਆ ਸਾਨੂੰ ਤੇ ਦੱਸਿਆ ਹੀ ਇਦਾਂ ਜਾਂਦਾ ਤੇ ਹੁਣ ਤੁਸੀਂ ਸਾਰੇ ਬੈਠੇ ਹੋ ਇੱਥੇ ਸੇਵਾਦਾਰ ਖੜੇ ਨੇ ਇੱਕ ਮਿੰਟ ਖੜ ਜਾਓ ਬਸ ਉਹਦੀ ਬਾਹ ਤੋਂ ਫੜ ਕੇ ਚੱਲ ਵੀ ਚੱਲ ਹੋ ਗਏ ਦਰਸ਼ਨ ਹੋ ਗਏ ਬਸ ਤੇ ਘਰੇ ਜਾ ਕੇ ਕੀ ਕਹਾਂਗੇ ਵੀ ਅੱਜ ਤੇ ਬਹੁਤ ਦਰਸ਼ਨ ਵਧੀਆ ਹੋਏ ਐਂ ਕਹਿੰਦੇ ਜਾ ਕੇ ਪਰ ਇਹਦਾ ਮਤਲਬ ਇਹ ਹੋਇਆ ਇੱਥੇ ਫਿਰ ਅਸੀਂ ਮਾਰ ਨਹੀਂ ਖਾ ਗਏ ਇੱਥੇ ਅਸੀਂ ਗਲਤ ਟਰੈਕ ਤੇ ਨਹੀਂ ਚੜ ਗਏ ਤੇ ਜੇ ਬੰਦਾ ਇੱਕ ਵਾਰੀ ਗਲਤ ਟਰੈਕ ਨੂੰ ਪੈ ਜੇ ਹੁਣ ਤੁਰ ਪਿਆ ਬਲਾਡੇ ਨੂੰ ਜਾਣਾ ਸੁਨਾਮ ਕੰਨੀ ਸੀ ਫਿਰ ਬਲਾਡੇ ਨੂੰ ਜਾਏਗਾ ਮੂੰਹ ਜਦੋਂ ਉਧਰ ਨੂੰ ਕਰ ਲਿਆ ਤੇ ਜਿੰਨੀ ਮਰਜ਼ੀ ਸਪੀਡ ਨਾਲ ਜਾ ਭਾਵੇਂ ਹੌਲੀ ਜਾ ਜਾਏਗਾ ਪੁੱਠਾ ਹੀ ਜਾਣਾ ਹੋਰ ਪਾਸੇ ਤੁਰ ਹੋਰ ਪਾਸੇ ਪਿਆ ਜੇ ਪਹਿਲਾ ਹੀ ਟਰੈਕ ਗਲਤ ਹੋ ਜੇ ਫਿਰ ਤੇ ਬੰਦਾ ਗਲਤ ਹੀ ਗਲਤ ਜਾਊ ਨਾ ਗਿਆਨ ਲੈਣ ਦਾ ਵਿਸ਼ਾ ਹੈ ਭਾਵੇਂ ਅੱਖਾਂ ਖੋਲ ਕੇ ਗਿਆਨ ਲੈ ਲਓ ਭਾਵੇਂ ਅੱਖਾਂ ਬੰਦ ਕਰਕੇ ਲੈ ਲਓ ਗਿਆਨ ਲੈਣ ਦਾ ਵਿਸ਼ਾ ਹੈ ਸਮਝਣ ਦਾ ਵਿਸ਼ਾ ਹੈ ਪਰ ਸਾਡੇ ਤੇ ਵੇਖਣ ਦਾ ਵਿਸ਼ਾ ਹੈ ਤੇ ਜੇ ਗਿਆਨ ਵੇਖਣ ਦਾ ਵਿਸ਼ਾ ਬਣਾਇਆ ਹੈ ਤੇ ਫਿਰ ਬੇੜਾ ਵੀ ਤੇ ਗਰਕ ਹੋ ਗਿਆ ਸਾਡੇ ਪੰਜਾਬ ਦਾ ਹਾਲ ਵੀ ਤੇ ਵੇਖੋ ਅੱਜ ਮਨ ਐਡੇ ਦੋਲੇ ਪਏ ਹੈ ਕਿ ਡੇਢ ਗੇਠ ਦੀ ਬੋਤਲ ਨੇ ਚੱਕਰੀ ਘੁਮਾਈ ਪਈ ਹੈ ਸਾਡੀ ਚਰਖੜੀਆਂ ਤੇ ਚੜ੍ਹ ਕੇ ਜਿਹੜੇ ਸਿੱਖ ਡੋਲਦੇ ਨਹੀਂ ਸੀ ਅੱਜ ਤੇ ਚੱਕਰੀ ਘੁਮਾਈ ਪਈ ਹੈ ਸਾਡੀ ਆ ਹੁਣ ਵੇਖ ਲਓ 4 ਵੱਜ ਗਏ 5 ਵਜੇ ਫਿਰ ਕਈਆਂ ਨੇ ਤੁਹਾਡੇ ਚ ਹੋਣਗੇ ਠੰਡ ਜਿਹੀ ਹੈ ਯਾਰ ਅੱਜ ਦਿਨੇ ਤੇ ਸੁਣ ਲਿਆ ਸਤਸੰਗ ਕਰ ਲਿਆ ਦਿਨੇ ਹੁਣ ਸ਼ਾਮ ਵਾਲਾ ਮਿਸ ਥੋੜਾ ਕਰਾਂਗੇ ਆਪਾਂ ਬੜੇ ਬੰਦੇ ਵਿੱਚ ਹੋਣਗੇ ਵੀ ਪੈਗ ਲਾਏ ਬਿਨਾਂ ਨੀਂਦ ਆਉਣੀ ਨਹੀਂ ਉਹਨਾਂ ਨੇ ਫਿਰ ਜਾ ਕੇ ਠੰਡ ਜਿਹੀ ਹੈ ਯਾਰ ਉਹਦੀ ਮਾਰਨਗੇ ਫੋਨ ਇੱਕ ਦੂਜੇ ਨੂੰ ਵੀ ਆ ਜਾ ਯਾਰ ਬਈਏ ਹੁੰਦਾ ਹੈ ਨਾ ਇਦਾਂ ਕੰਮ ਬੇੜਾ ਵੀ ਤੇ ਗਰਕ ਹੋਇਆ ਨਾ ਪਿਆਰਿਓ ਖੱਟਿਆ ਵੀ ਕੀ ਫਿਰ ਅਸੀਂ ਹਾਲ ਵੀ ਤੇ ਵੇਖੋ ਤੁਸੀਂ ਬਾਹਰਲੀ ਡਿਵੈਲਪਮੈਂਟ ਦੀ ਗੱਲ ਨਾ ਕਰੋ ਵੀ ਕੋਠੀਆਂ ਪੈ ਗਈਆਂ ਲੋਕਾਂ ਨੇ ਤੇ ਕੋਠੀਆਂ ਪਾ ਲਈਆਂ ਗੱਡੀਆਂ ਕਿੰਨੀਆਂ ਆ ਗਈਆਂ ਪਿੰਡ 'ਚ ਪਹਿਲਾਂ ਤੇ ਇੰਨੀਆਂ ਹੈ ਹੀ ਨਹੀਂ ਹਰੇਕ ਹਰ ਘਰ ਗੱਡੀ ਖੜੀ ਹੈ ਜੀ ਹਰ ਘਰ ਮੋਟਰਸਾਈਕਲ ਖੜਾ ਹੈ ਜੀ ਹਰ ਘਰ ਵਿੱਚ ਹੁਣ ਤੇ ਮਕਾਨ ਪੱਕੇ ਬਣ ਗਏ ਸਾਰੇ ਕੋਠੀਆਂ ਪੈ ਗਈਆਂ ਕਿੱਡੀ ਡਿਵੈਲਪਮੈਂਟ ਹੋ ਗਈ ਨਹੀਂ ਜੀ ਡਿਵੈਲਪਮੈਂਟ ਕਾਹਦੀ ਹੋਈ ਡਿਵੈਲਪ ਤੇ ਮਾਈਂਡ ਹੋਣਾ ਚਾਹੀਦਾ ਸੀ ਦਿਮਾਗ ਵਿਕਸਿਤ ਹੋਣਾ ਚਾਹੀਦਾ ਸੀ ਜੇ ਗਿਆਨ ਲੈਣ ਦਾ ਵਿਸ਼ਾ ਬਣਾਵਾਂਗੇ ਤੇ ਗਿਆਨ ਜੇ ਲੈਣਾ ਹੈ ਫਿਰ ਅੱਖਾਂ ਦੇ ਵਿੱਚ ਥੋੜਾ ਲਿਆ ਜਾਣਾ ਜੇਬ 'ਚ ਲਵਾਂਗੇ ਬੋਲੋ ਬਈ ਝੋਲੀ 'ਚ ਲਿਆ ਜਾਂਦਾ ਗਿਆਨ ਕਾਹਦੇ 'ਚ ਲਿਆ ਜਾਂਦਾ ਭਲਾ ਦਿਮਾਗ ਤੇ ਫਿਰ ਖੁੱਲਣਾ ਕੀ ਸੀ ਦਿਮਾਗ ਮਾਈਂਡ ਸ਼ਾਂਤ ਹੋਣਾ ਸੀ ਮਾਈਂਡ ਅੱਜ ਹਿੱਲਿਆ ਕੀ ਪਿਆ ਸ਼ਰਾਬ ਕੌਣ ਪੀਂਦਾ ਨਸ਼ੇ ਕੌਣ ਕਰਦਾ ਗਲਤ ਪਾਸੇ ਕੌਣ ਜਾਂਦਾ ਜਿਹਦਾ ਬੋਲੋ ਕੀ ਹਿੱਲ ਗਿਆ ਦਿਮਾਗ ਮਾਈਂਡ ਉਹ ਕੰਟਰੋਲ ਨਹੀਂ ਕਰ ਸਕਦਾ ਬੜੇ ਮੇਰੇ ਵੀਰ ਕਹਿੰਦੇ ਜੀ ਤੇ ਕਰਦਾ ਛੱਡਦੀ ਏ ਪਰ ਕੰਟਰੋਲ ਨਹੀਂ ਹੁੰਦਾ ਸ਼ਾਮ ਨੂੰ ਜੂਏ ਜੇ ਨੱਚਣ ਲੱਗ ਜਾਂਦੇ ਨੇ ਅੰਦਰ ਵੀ ਚੱਲ ਧੱਕੇ ਨਾਲ ਹੀ ਜਾਵੜ ਕਰੀਏ ਕੀ ਹੁਣ ਅਸੀਂ ਅਸੀਂ ਕੋਸ਼ਿਸ਼ ਤੇ ਕਰਦੇ ਹਾਂ ਵੀ ਛੱਡ ਦਈਏ ਮਨ ਤੇ ਸਾਡਾ ਕਰਦਾ ਹੈ ਵੀ ਛੱਡ ਦਈਏ ਯਤਨ ਤੇ ਕਰਦੇ ਹਾਂ ਤਾਂ ਕਰਕੇ ਭਾਈ ਹਰ ਜਗ੍ਹਾ ਕਹਿੰਦਾ ਇਹ ਪੱਕੀ ਗੱਲ ਪੱਲੇ ਬੰਨੋ ਇੱਕ ਟਰੈਕ ਸਹੀ ਇੱਕ ਵਾਰੀ ਟਰੈਕ ਸਹੀ ਛੱਡ ਦਿਓ ਇੱਕ ਵਾਰੀ ਲਈ ਸਹੀ ਦੇ ਛੱਡ ਦਿਓ ਗਿਆਨ ਨੂੰ ਲੈਣ ਦਾ ਵਿਸ਼ਾ ਬਣਾਓ ਵੇਖਣ ਦਾ ਨਾ ਵੇਖ ਕੇ ਭਲਾ ਨਾ ਕਿਸੇ ਦਾ ਅੱਜ ਤੱਕ ਹੋਇਆ ਤੇ ਨਾ ਹੋਣਾ ਹੈ ਨਾ ਵੇਖ ਕੇ ਭਲਾ ਹੋਇਆ ਨਾ ਹੋਣਾ ਹੈ ਜਵਾਬ ਦਿਓ ਸਿੰਘੋ ਜਿਹੜਿਆਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਭਾਇਆ ਸੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਬੋਲੋ ਹੋ ਗਿਆ ਸੀ ਭਲਾ ਉਹਨਾਂ ਦਾ ਅਗਲੇ ਰੇਤਾ ਪਾਉਂਦੇ ਰਹੇ ਸਿਰ 'ਚ ਤਵੀ ਦੇ ਬਾਅਦ ਤਾਂ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਸਾਹਿਬਜ਼ਾਦੇ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਬੋਲੋ ਹੋ ਗਿਆ ਸੀ ਭਲਾ ਉਹਨਾਂ ਦਾ ਨਾ ਵੇਖ ਕੇ ਹੁੰਦਾ ਹੀ ਨਹੀਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕੀਤਾ ਸੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਹੋ ਗਿਆ ਸੀ ਭਲਾ ਨਾ ਹੁੰਦਾ ਹੀ ਨਹੀਂ ਵੇਖ ਕੇ ਸਮਝ ਕੇ ਹੁੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਣ ਲੈਂਦੇ ਫਿਰ ਭਲਾ ਹੋ ਜਾਂਦਾ ਜੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਨੂੰ ਸਮਝ ਲੈਂਦਾ ਵਜੀਦਾ ਫਿਰ ਭਲਾ ਹੋ ਜਾਂਦਾ ਸਮਝ ਕੇ ਭਲਾ ਹੁੰਦਾ ਹੈ। ਅਕਲ ਲੈਣੀ ਪੈਂਦੀ ਹੈ, ਅਕਲ ਅਕਲ ਵੇਖਣੀ ਨਹੀਂ ਅਕਲ ਲੈਣੀ ਹੈ। ਅਕਲ ਵੇਖਣ ਦਾ ਵਿਸ਼ਾ ਨਹੀਂ ਹੁੰਦਾ, ਅਕਲ ਲੈਣ ਦਾ ਵਿਸ਼ਾ ਹੈ, ਗਿਆਨ ਲੈਣ ਦਾ ਵਿਸ਼ਾ ਹੈ। ਜੇ ਸਾਡਾ ਗੁਰੂ ਦੇਹਧਾਰੀ ਹੁੰਦਾ ਵੀ, ਜੇ ਸਾਡੇ ਅੱਜ ਵੀ ਗੁਰੂ ਸਾਹਿਬ ਦੇਹਧਾਰੀ ਹੁੰਦੇ, ਵੀ ਸਾਡੇ ਗੁਰੂ ਅਰਜਨ ਦੇਵ ਜੀ ਅੱਜ ਵੀ ਹੁੰਦੇ, ਦੇਹ ਹੁੰਦੀ, ਜਿਵੇਂ ਪਹਿਲਾ ਗੁਰੂ ਦੂਜਾ ਦਸਵਾਂ, ਏਦਾਂ ਆਪਾਂ ਕਹਿੰਦੇ ਹਾਂ। ਗੁਰੂ ਤੇ ਇੱਕੋ ਹੀ ਰਿਹਾ ਗਿਆਨ, ਦਸ ਗੁਰੂ ਨੀ, ਗੁਰੂ ਇੱਕ ਹੈ, ਇਹ ਸਾਡਾ ਭੁਲੇਖਾ ਹੈ। ਦਸ ਗੁਰੂ ਨੀ, ਗੁਰੂ ਸ਼ਬਦ ਹੀ ਸੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ, ਗਿਆਨ ਨੂੰ ਹੀ ਗੁਰੂ ਮੰਨਿਆ ਦਸਾਂ ਨੇ। ਉਹ ਸਾਡੇ ਦਸੇ ਪਾਤਸ਼ਾਹ ਜਿਹੜੇ ਨੇ, ਉਹ ਸਾਨੂੰ ਗਿਆਨ ਨਾਲ ਜੋੜਦੇ ਰਹੇ ਹੈ, ਗਿਆਨ ਨਾਲ ਜੋੜਿਆ ਸਾਨੂੰ। ਗੁਰੂ ਇੱਕ ਹੈ, ਤੇ ਜੇ ਅੱਜ ਦੇਹ ਕਰਕੇ ਹੋਣ ਵੀ, ਸਰੀਰ ਕਰਕੇ ਹੋਣ ਵੀ, ਅੱਜ ਵੀ ਜੇ ਇੱਥੇ ਬੈਠੇ ਹੋਣ ਤਖਤ ਤੇ, ਭਲਾ ਉਹਨਾਂ ਦਾ ਹੀ ਹੋਊ ਜਿਹੜਾ ਉਹਨਾਂ ਦੀ ਗੱਲ ਮੰਨੂ, ਜਿਹੜਾ ਬਚਨ ਮੰਨੂ, ਗਿਆਨ ਲਏਗਾ ਜਿਹੜਾ ਉਹਨਾਂ ਦਾ, ਨਹੀਂ ਤੇ ਭਲਾ ਹੋਣਾ ਨਹੀਂ। ਮੇਰਾ ਖਿਆਲ ਹੈ ਸਮਝ ਆ ਗਈ ਵੀ ਜੇ ਜਲਾਦਾਂ ਨੇ ਵੇਖਿਆ ਉਹਨਾਂ ਦਾ ਭਲਾ ਥੋੜਾ ਹੋ ਗਿਆ, ਅੱਖਾਂ ਨਾਲ ਵੇਖ ਕੇ ਭਲਾ ਹੁੰਦਾ ਹੀ ਨਹੀਂ। ਸਾਡੇ ਤੇ ਅਗਲਾ ਇੰਨੇ ਇੰਨੇ ਸਫ਼ਰ ਕਰਦਾ ਹੈ, ਚਾਹੇ ਅਗਲਾ ਹਜ਼ੂਰ ਸਾਹਿਬ ਜਾਵੇ, ਚਾਹੇ ਅਗਲਾ ਆਨੰਦਪੁਰ ਸਾਹਿਬ ਜਾਵੇ, ਚਾਹੇ ਦਮਦਮਾ ਸਾਹਿਬ ਜਾਓ, ਚਾਹੇ ਅੰਮ੍ਰਿਤਸਰ ਚੱਲ ਜਾਓ, ਬਸ ਐ ਐ ਖੜੋ, ਫਟਾਫਟ ਪੈਸੇ ਰੱਖੋ, ਅੱਧੇ ਮਿੰਟ ਤੋਂ ਪਹਿਲਾਂ ਪਹਿਲਾਂ ਚੱਲ ਬਾਹਰ, ਤੇ ਸਾਰੇ ਰਾਹੀ ਕਰਦਾ ਤੁਰਿਆ ਆਉਂਦਾ, ਬਹੁਤ ਦਰਸ਼ਨ ਵਧੀਆ ਹੋ ਗਏ, ਲਿਆ ਕੀ ਪਵਾ ਕੇ ਕੀ ਲਿਆ ਦਿਮਾਗ। ਤਾਂ ਕਰਕੇ ਖਾਲੀ ਆ ਅੰਦਰੋਂ, ਆ ਖਾਲੀ ਪਏ ਨੇ ਜੀ ਦਿਮਾਗ, ਡੈਡ ਹੋਏ ਪਏ, ਕੁਛ ਨੀ ਇਹਦੇ ਚ ਪ੍ਰਾਪਤ ਹੋ ਸਕਿਆ। ਤਾਂ ਕਰਕੇ ਗਿਆਨ ਲੈਣ ਦਾ ਵਿਸ਼ਾ ਬਣਾਓ, ਵੇਖਣ ਦਾ ਨਹੀਂ। ਆ ਹੁਣ ਅੱਜ ਕੱਲ੍ਹ ਦੇ ਬੱਚੇ ਪ੍ਰਾਈਵੇਟ ਸਕੂਲ ਖੁੱਲਿਆਂ ਨੂੰ ਅਜੇ 25-30 ਸਾਲ ਹੀ ਹੋਏ ਆ, ਉਦੋਂ ਪਹਿਲਾਂ ਤੇ ਬਹੁਤੇ ਹੈ ਨਹੀਂ ਸੀ। ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਸਾਨੂੰ ਪਤਾ ਹੀ ਹੈ। ਮੰਨ ਲਓ ਆਪਣੇ ਇਹਨਾਂ ਪਿੰਡਾਂ ਦੇ ਵਿੱਚ ਕਿਤੇ ਕਿਤੇ ਹੁਣ ਪ੍ਰਾਈਵੇਟ ਸਕੂਲ ਖੁੱਲ੍ਹ ਗਏ, ਇੰਗਲਿਸ਼ ਮੀਡੀਅਮ ਸਕੂਲ ਖੁੱਲ੍ਹ ਗਏ, ਅੱਜ ਦੇ ਤੇ ਨਿਆਣੇ ਸਾਰੇ ਇੰਗਲਿਸ਼ ਮੀਡੀਅਮ 'ਚ ਹੀ ਪੜ੍ਹਦੇ ਨੇ, ਸਰਕਾਰੀ ਸਕੂਲਾਂ 'ਚ ਤੇ ਕੋਈ ਕੋਈ ਬੱਚੇ ਪੜ੍ਹਦੇ। ਤੇ ਹੁਣ ਦੀ ਪੀੜ੍ਹੀ ਵੇਖੋ ਫਿਰ ਤੇਜ਼ ਹੋਈ ਕਿ ਨਹੀਂ ਹੋਈ, ਜਦੋਂ ਪੜ੍ਹਨ ਲੱਗੇ ਲੈਣ ਲੱਗੇ ਗਿਆ, ਪੁਰਾਣਿਆਂ ਨਿਆਣਿਆਂ ਨੂੰ ਪੜ੍ਹਨੇ ਪਾਉਂਦੇ ਹੀ ਨਹੀਂ ਸੀ, ਕੋਈ ਅਗਲਾ ਉਹਦੀ ਡੰਗਰਾਂ ਮਗਰ ਲਾ ਦਿੰਦਾ ਸੀ। ਪਹਿਲੇ ਵੇਖੋ ਤੇ ਅੱਜ ਦੇ ਵੇਖੋ, ਅੱਜ ਵਾਲੇ ਲੈਣ ਲੱਗੇ ਹੈ। ਜੇ ਕਿਤੇ ਪੁਰਾਣੇ ਵੇਲਿਆਂ ਦੇ ਵਿੱਚ ਐਂ ਸਕੂਲ ਹੁੰਦੇ, ਸਾਡੇ ਦਾਦੇ ਪੜਦਾਦੇ ਧੱਕੇ ਨਾਲ ਸਾਨੂੰ ਭੇਜਦੇ, ਅਨਪੜ੍ਹ ਇੱਥੇ ਹੋਣਾ ਹੀ ਨਹੀਂ ਸੀ ਕੋਈ। ਅੱਜ ਰਾਹ ਖੁੱਲ੍ਹ ਕੇ ਕੈਨੇਡਾ ਜਾ ਰਹੇ ਨੇ ਬੱਚੇ, ਆਸਟ੍ਰੇਲੀਆ ਜਾ ਰਹੇ ਨੇ, ਬਾਹਰਲੇ ਦੇਸ਼ਾਂ 'ਚ ਪਹਿਲਾਂ ਸੁਣਦੇ ਹੁੰਦੇ ਵੀ ਇੱਕ ਪਿੰਡ 'ਚੋਂ ਇੱਕ ਅੱਧਾ ਬੰਦਾ ਮਸਾਂ ਹੀ, ਤੇ ਅੱਜ ਅੱਧਾ ਪਿੰਡ NRI ਹੋਇਆ ਪਿਆ ਲੋਕਾਂ ਦਾ। ਹਰੇਕ ਦੇ ਘਰੋਂ ਬੱਚੇ ਸਟੂਡੈਂਟ ਜਾ ਰਹੇ ਨੇ, ਸਟੱਡੀ ਬੇਸ ਤੇ ਪੜ੍ਹਨ ਜਾ ਰਹੇ ਆ। ਅਸਲ 'ਚ ਐਜੂਕੇਟ ਹੋਣ ਲੱਗਿਆ, ਸਮਾਂ ਜ਼ਮਾਨਾ ਬਦਲ ਗਿਆ, ਨੌਲੇਜ ਲੈਣ ਲੱਗ ਪਏ, ਸਮਝ ਆਉਣ ਲੱਗ ਪਈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਝਣਾ ਸ਼ੁਰੂ ਕਰੋ, ਫਿਰ ਪੀੜ੍ਹੀ ਬਦਲਦੀ ਸਾਰੀ। ਆਪਣੇ ਵਾਂਗੂ ਨਹੀਂ ਹੋਣਗੇ ਜਿਵੇਂ ਪਹਿਲਾਂ, ਬਸ ਐਂ ਮੱਥਾ ਜਿਹਾ ਟੇਕ ਕੇ, ਐਂ ਜੇ ਕਰਕੇ, ਐਂ ਹੱਥ ਜੇ ਲਾ ਲਏ, ਕੰਨਾਂ ਨੂੰ ਲਾ ਲਏ, ਬਾਬਾ ਸੁੱਖ ਰੱਖੀ, ਬਸ ਕਿਰਪਾ ਹੀ, ਐਂ ਜੇ ਕਰੀਏ, ਐਂ ਅਗਲੀ ਪੀੜ੍ਹੀ ਬਦਲੇ। ਗਿਆਨ ਲਓ, ਸਮਝ ਫੇਰ ਆ ਗੁਰੂ ਸਾਹਿਬ ਕਹਿੰਦੇ ਕੀ। ਲਓ ਆ ਪੰਗਤੀ ਪੜ੍ਹੋ, ਫਿਰ ਅੱਗੇ ਗੱਲ ਕਰਦੇ ਹਾਂ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਡਿੱਠੇ ਮੁਕਤ ਨਾ ਹੋਵੇ। ਕਾਮ ਤੋਂ ਤੇਰੀ ਮੁਕਤੀ ਵੇਖ ਕੇ ਨਹੀਂ ਹੋ ਜਾਂਦੀ। ਮੁਕਤ ਕਾਹਦੇ ਤੋਂ ਹੋਣਾ? ਵਿਕਾਰਾਂ ਤੋਂ। ਮੁਕਤ ਕਾਹਦੇ ਤੋਂ ਹੋਣਾ? ਬੰਧਨਾਂ ਤੋਂ। ਤੇ ਜੇ ਬੰਧਨਾਂ ਤੋਂ ਮੁਕਤ ਹੋਣਾ ਹੈ ਜੇ ਸਾਡੇ ਮਨ ਨੂੰ ਸਾਡੇ ਮਾਈਂਡ ਤੇ ਕੰਟਰੋਲ ਕਰ ਲਿਆ ਕਾਮ ਨੇ, ਸਾਡੇ ਮਾਈਂਡ ਤੇ ਕੰਟਰੋਲ ਕਰ ਲਿਆ ਲੋਭ ਨੇ, ਸਾਡੇ ਮਾਈਂਡ ਤੇ ਕੰਟਰੋਲ ਕਰ ਲਿਆ ਮੋਹ ਨੇ, ਸਾਡੇ ਮਾਈਂਡ ਤੇ ਕੰਟਰੋਲ ਕਰ ਲਿਆ ਹੰਕਾਰ ਨੇ, ਹੁਣ ਉਹ ਜਿਹੜਾ ਵੱਧ ਗਿਆ ਵਧਣ ਕਰਕੇ ਸਾਡਾ ਮਾਈਂਡ ਹੈ ਜਿਹੜਾ ਡੈਡ ਕਰਤਾ। ਜਿਹੜਾ ਬੰਦਾ ਕਾਮ ਵਿੱਚ ਅੰਨਾ ਹੋਇਆ ਹੋਵੇ ਉਹਨੂੰ ਹੋਰ ਕੁਝ ਨਹੀਂ ਦਿਖਦਾ, ਨਾ ਕੋਈ ਸੁਣਦਾ ਹੈ ਨਾ ਕਿਸੇ ਦੀ ਗੱਲ ਸੁਣਦਾ। ਮਾਂ ਪਿਓ ਸਮਝਾਉਂਦੇ ਰਹਿਣ, ਪਿੰਡ ਸਮਝਾਉਂਦਾ ਰਵੇ, ਸਾਰੇ ਗਾਲਾਂ ਕੱਢਦੇ ਰਹਿਣ, ਕਿਸੇ ਦੀ ਪਰਵਾਹ ਹੀ ਨਹੀਂ ਮੰਨਦਾ, ਭਾਵੇਂ ਉਹਨੂੰ ਇਹ ਵੀ ਪਤਾ ਮਾਰ ਦੇਣਗੇ ਤਾਂ ਵੀ ਨਹੀਂ ਹਟਦਾ ਪਿੱਛੇ, ਕਿਉਂਕਿ ਇਹਦੇ ਮਾਈਂਡ ਤੇ ਹੁਣ ਕੰਟਰੋਲ ਕਾਮ ਦਾ, ਮੁਕਤ ਹੋਣਾ ਇਹਦੇ ਤੋਂ। ਆਹ ਬੰਦਾ ਮੋਹ ਵਿੱਚ ਫਸਿਆ ਹੋਇਆ, ਇਹਦੇ ਮਾਈਂਡ ਤੇ ਕੰਟਰੋਲ ਮੋਹ ਦਾ। ਆਹ ਬੰਦਾ ਲੋਭ ਵਿੱਚ ਫਸਿਆ ਹੋਇਆ, ਇਹਨੂੰ ਪੈਸੇ ਤੋਂ ਬਿਨਾਂ ਦਿਸਦਾ ਹੀ ਕੁਛ ਨਹੀਂ, ਕੰਟਰੋਲ। ਹੁਣ ਮੁਕਤ ਹੋਣਾ ਹੈ ਵਿਕਾਰਾਂ ਤੋਂ, ਜਿਹੜੇ ਸਾਡੇ ਇਹ ਵੱਧ ਚੁੱਕੇ ਆ ਇਹਨਾਂ ਨੂੰ ਕੰਟਰੋਲ ਕਰੀਏ। ਤੇ ਗੁਰੂ ਜੀ ਕਹਿੰਦੇ ਆ ਵੇਖ ਕੇ ਇਹਨਾਂ ਤੋਂ ਮੁਕਤੀ ਨਹੀਂ ਹੁੰਦੀ, ਡਿੱਠੇ ਮੁਕਤ ਨਾ ਹੋਵੇ। ਕਾਹਦੇ ਨਾਲ ਹੁੰਦੀ ਹੈ? ਜਿੱਚਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਬੰਦਾ ਸ਼ਬਦ ਨੂੰ ਨਹੀਂ ਸਮਝਦਾ, ਗਿਆਨ ਨਹੀਂ ਲੈਂਦਾ, ਉਹਨਾਂ ਮਸਲਿਆਂ ਦੇ ਉੱਤੇ ਗੱਲ ਸੁਣੋ ਸਮਝੋ, ਫਿਰ ਆਪਣੇ ਮਨ ਨੂੰ ਸਮਝਾਓ। ਏ ਮਨਾ ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਣਾ। ਭਰਮਦਾ ਫਿਰਦਾ ਤੂੰ, ਭਰਮਣਾ ਭਰਮਦਾ ਭਟਕਦਾ। ਮਨਾ ਔਖਾ ਹੋਏਗਾ ਆਪਣੇ ਆਪ ਨੂੰ ਗੁਰੂ ਦੇ ਬਚਨਾਂ ਦੇ ਦੱਸ ਦੱਸ ਕੇ ਆਪਣੇ ਮਨ ਨੂੰ ਸਮਝਾ ਸਮਝਾ ਕੇ, ਬਾਣੀ ਦੇ ਬਾਣ ਬਾਣੀ ਦੇ ਬੋਲ ਸੁਣ ਸੁਣ ਕੇ ਆਪਣੇ ਮਨ ਨੂੰ ਸਮਝਾ ਸਮਝਾ ਕੇ ਇਹਨੂੰ ਤਕੜਾ ਕਰੀਏ, ਆਪਣੇ ਮਾਈਂਡ ਨੂੰ ਸਟਰੋਂਗ ਕਰੀਏ। ਫਿਰ ਜਦੋਂ ਅਸੀਂ ਕੰਟਰੋਲ ਕਰ ਲਿਆ, ਕਾਮ ਵੀ ਕਾਬੂ 'ਚ ਆ ਗਿਆ, ਲੋਭ ਵੀ ਕਾਬੂ 'ਚ ਆ ਗਿਆ, ਮੋਹ ਵੀ ਕਾਬੂ 'ਚ ਆ ਗਿਆ, ਹੰਕਾਰ ਵੀ ਕਾਬੂ 'ਚ ਆ ਗਿਆ, ਫਿਰ ਗੁੱਸਾ ਆਉਣਾ ਆਪੇ ਹਟ ਜਾਣਾ, ਫਿਰ ਆਪਣੇ ਆਪ ਹੀ ਸ਼ਾਂਤੀ ਬਣ ਗਈ। ਫਿਰ ਕਹਾਂਗੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੁਣ ਤੇ ਅਸੀਂ ਐਂ ਕੋਲ ਬਹਿ ਕੇ ਕਹਿੰਦੇ ਆਨੰਦ ਭਇਆ ਮੇਰੀ, ਮੈਂ ਤੁਹਾਨੂੰ ਇੱਥੋਂ ਹੀ ਗੱਲ ਸ਼ੁਰੂ ਕੀਤੀ ਵੀ ਭਾਵੇਂ ਸਿਰ ਤੇ ਚੁੱਕ ਲੈ ਸਵੇਰੇ ਸ਼ਾਮ ਗੁਰੂ ਗ੍ਰੰਥ ਸਾਹਿਬ। ਪਹਿਲਾਂ ਜੁਗਤ ਨੂੰ ਸਮਝੋ, ਮੈਥਡ ਨੂੰ ਸਮਝੋ, ਪੂਰੇ ਦੀ ਪੂਰੀ ਗੱਲ ਨੂੰ ਸੁਣੋ ਸਮਝੋ, ਫਿਰ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ, ਫਿਰ ਪਤਾ ਲੱਗੂ ਵੀ ਆਨੰਦ ਭਇਆ ਕਿਵੇਂ ਆਨੰਦ। ਜਦੋਂ ਬੰਦਾ ਬੰਧਨਾਂ ਚੋਂ ਮੁਕਤ ਹੋਏਗਾ, ਉਹਦੇ ਜੰਜਾਲ ਟੁੱਟਣਗੇ, ਉਹਦੀਆਂ ਬੇੜੀਆਂ ਟੁੱਟਣਗੀਆਂ, ਫਿਰ ਬੰਦਾ ਅੰਦਰੋਂ ਕਹਿੰਦਾ ਹੈ, ਫਿਰ ਦਿਲੋਂ ਆਨੰਦ ਪਾਇਆ ਮੇਰੀ ਮਾਏ। ਜਦੋਂ ਪੂਰੀ ਦੀ ਪੂਰੀ ਗੱਲ ਸਮਝਦਾ, ਆਪਣੇ ਮਨ ਨੂੰ ਕੰਟਰੋਲ ਚ ਰੱਖਦਾ, ਇਹਨਾਂ ਵਿਕਾਰਾਂ ਤੇ ਕਾਬੂ ਪਾ ਕੇ ਰੱਖਦਾ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਪਾਇਆ ਮੇਰੀ ਮਾਏ ਬੋਲੋ ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਗੁਰ ਤਾਂ ਪਾਇਆ ਸਹਿਜ ਸੇਤੀ। ਗੁਰ ਤਾਂ ਪਾਇਆ ਸਹਿਜ ਸੇਤੀ। ਗੁਰ ਤਾਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ। गुण ता पाया सहज सेती मन वजिया बाधाइया मन वजिया बाधाइया सतगुरु मैं पाया आनंद पाया मेरी पाए सतगुरु मैं पाया आनंद पाया मेरी पाए सतगुरु मैं पाया आनंद पाया मेरी पाए सतगुरु मैं पाया आनंद पाया मेरी पाए सतगुरु मैं पाया आनंद पाया मेरी पाए सतगुरु मैं पाया फिर असी कहांगे जी आनंद आवे सतगुरु दा अर्थ है सच्चा ज्ञान सत गुरु सच्चा ज्ञान पाया ले लिया हुण मैनू सच्चा ज्ञान हो गया तां कहांगे जे स्वाद लवांगे जिंदगी दा मुक्त होवांगे ते डिठे मुक्त ना ये चेता रखियो भी वेख के नहीं वेख के ते दाढ़ी चिट्टी हो जू सारी जिंदगी लंघ जानी एदां ही वेख के ते भाई जिन्ना साडे वर्गे वेंदे ने गुरुद्वारे च रहण वाले इन्ना तुसीं कित्थे वेख लोगे फिर ते अगे ही रहणगे वेखण वाले सारिआं नाल अठ अठ घंटे जिहड़ा बंदा नौकरी करदा उहनूं कहिंदे तेरी अठ घंटे ड्यूटी है कहिंदा कम्म की करना है कहिंदे गुरु ग्रंथ साहिब नूं चौर करना है अठ घंटे तनखा लैंदा अगला 10,000 महीना चौरी करी जांदा बैठा ओहदा मुकाबला की कर लोगे खेतां च कम्म करना 24 घंटे कित्थे बैठे रहोगे वेखण दा विशा नहीं समझण दा विशा चाहे चौर करन वाला समझ जे ते चाहे खेत च हल चलाउण वाला ट्रैक्टर ते बहण वाला समझ जे चाहे दुध पाउण वाला समझ जे चाहे रोटी पकाउण वाली समझ जे गल समझण दी है लैण दी है लो बस उहनूं समझो भी गुरु जी कहिंदे की है ते जिवें जिवें समझ आउंदी जांदी है उवें उवें खेड़ा जिंदगी विच आई जांदा हमारी प्यारी अमृत धारी गुर निमख ना मन ते टारी रे दर्शन परसन सरसन हरसन रंग रंगी किरतारी रे फिर हरेक दे विच परमात्मा दिसदा कहिंदे पर गुरबाणी दा ज्ञान ऐसा भी हर पासे सर्व व्यापक ते दर्शन हुंदे फील हुंदा है ओदी शो महसूस हुंदी है परसन सरसन हमेशा बंदा आनंद च रहिंदा है हरसन खड़ाओ च रहिंदा है खड़ाओ च रहिंदा हर वेले आनंद च रहिंदा है चढ़दी कला विच रहिंदा जदों समझ दा पद्धर उच्चा हो जांदा है गुरबाणी दे ज्ञान नाल जदों अंदरों बंदा डिवेलप हो जांदा है तां करके जे दुखां तों मुक्ति चाहुंदे आ प्रॉब्लमां जिहड़ियां जिन्नियां तकलीफां ने ਇਹ ਸਾਨੂੰ ਫੀਲ ਨਾ ਹੋਣ ਮਨ ਕੰਟਰੋਲ ਵਿੱਚ ਕਰੋ ਇਹਨੂੰ ਤਕੜਾ ਕਰੋ ਮਾਈਂਡ ਨੂੰ ਇਹਦੇ ਨੇੜੇ ਨਹੀਂ ਆਉਣਾ ਜੀ ਕੁਛ ਵੀ ਫਿਰ ਇਹਦੇ ਨੇੜੇ ਨਹੀਂ ਆਉਣਾ ਜਿਵੇਂ ਹੁਣ ਆਪਾਂ ਸ਼ਬਦ ਸ਼ੁਰੂ ਚ ਪੜ੍ਹ ਕੇ ਹਟੇ ਆ ਨਾ ਵੀ ਗੁਰ ਕਾ ਬਚਨ ਵਸੈ ਜੀ ਨਾਲੇ ਔਖਾ ਕੀ ਹੁੰਦਾ ਜਿੰਦ ਔਖੀ ਹੁੰਦੀ ਹੈ ਅੰਦਰ ਵਾਲਾ ਜੀ ਔਖਾ ਹੁੰਦਾ ਤੇਰੀ ਸੁਰਤ ਔਖੀ ਹੁੰਦੀ ਹੈ ਜਿਹੜੀ ਬਾਹਰ ਵੇਖੋ ਨਾ ਪਿਆਰਿਓ ਧਿਆਨ ਨਾਲ ਸੁਣਿਓ ਕਿਸੇ ਬੰਦੇ ਦੀ ਮੌਤ ਹੋ ਗਈ ਕਿਸੇ ਦੀ ਸੁਰਤ ਘੱਟ ਤਕਲੀਫ ਮੰਨ ਰਹੀ ਹੈ ਕਿਸੇ ਦੀ ਜ਼ਿਆਦਾ ਮੰਨ ਰਹੀ ਹੈ ਕਿਸੇ ਦਾ ਜ਼ਿਆਦਾ ਮੋਹ ਸੀ ਉਹਦੇ ਨਾਲ ਕਈ ਉਹਦੇ ਮਰਨ ਜਿਹੜਾ ਮਰਿਆ ਉਹਦੇ ਨਾਲ ਜ਼ਿਆਦਾ ਅਟੈਚ ਸਨ ਕਈ ਘੱਟ ਅਟੈਚ ਨੇ ਜਿਹੜੇ ਜ਼ਿਆਦਾ ਅਟੈਚ ਨੇ ਉਹ ਜ਼ਿਆਦਾ ਦੁਖੀ ਹੋ ਰਹੇ ਨੇ ਜਿਹੜੇ ਘੱਟ ਅਟੈਚ ਨੇ ਉਹ ਘੱਟ ਦੁਖੀ ਹੋ ਰਹੇ ਨੇ ਉਹ ਦੁਖੀ ਤੇ ਇੰਨੇ ਹੋਣਾ ਅੰਦਰ ਵਾਲੇ ਨੇ ਤੇ ਜਦੋਂ ਸਾਡੇ ਸਾਡਾ ਜਿਹੜਾ ਸੁਰਤ ਹੈ ਸਾਡੀ ਸਾਡੀ ਜਿੰਦ ਗੁਰੂ ਦੇ ਬਚਨਾਂ ਨਾਲ ਜੁੜ ਜਾਂਦੀ ਹੈ ਫਿਰ ਤੇ ਆਪੇ ਹੀ ਗੁਰ ਕਾ ਬਚਨ ਵਸੈ ਜੀ ਨਾਲੇ ਫਿਰ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲੇ ਫਿਰ ਸੁਰਤ ਹੈ ਜਿਹੜੀ ਡੁੱਬਦੀ ਨਹੀਂ ਮੋਹ ਦੇ ਜਲ ਵਿੱਚ ਮੋਹ ਦੇ ਪਾਣੀ ਵਿੱਚ ਮੋਹ ਦੇ ਚਿੱਕੜ ਵਿੱਚ ਇਹਨੂੰ ਫਿਰ ਚੋਰ ਚੁਰਾ ਨਹੀਂ ਸਕਦਾ ਐਸਾ ਖਜ਼ਾਨਾ ਹੈ ਅੱਗ ਇਹਨੂੰ ਸਾੜ ਨਹੀਂ ਸਕਦੀ ਗੁਰੂ ਦੇ ਗਿਆਨ ਨੂੰ ਤ੍ਰਿਸ਼ਨਾ ਦੀ ਅੱਗ ਵਿੱਚ ਫਿਰ ਬੰਦਾ ਸੜਦਾ ਨਹੀਂ ਵਕਾਰ ਫਿਰ ਉਹਨੂੰ ਖਤਮ ਨਹੀਂ ਕਰ ਸਕਦੇ। ਇਹ ਗੁਰੂ ਦਾ ਬਚਨ ਜੇ ਸਾਡੇ ਅੰਦਰ ਵਸਿਆ ਹੋਵੇ ਫਿਰ ਦੁੱਖ ਤਕਲੀਫਾਂ ਆਉਣਗੀਆਂ। ਆਪਾਂ ਪੜ੍ਹਦੇ ਹਾਂ ਨਾਨਕ ਭਗਤਾਂ ਸਦਾ ਵਿਗਾਸ, ਕਹਿੰਦੇ ਭਗਤ ਸਦਾ ਹੀ ਖੁਸ਼ ਰਹਿੰਦੇ ਆ, ਭਗਤ ਸਦਾ ਖੇੜੇ ਚ ਰਹਿੰਦੇ ਆ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਕਹਿੰਦੇ ਦੁੱਖ ਪਾਪ ਉਹਨਾਂ ਦੇ ਜਿਹੜੇ ਆ ਖਤਮ ਹੋ ਜਾਂਦੇ ਆ, ਦੁੱਖ ਪਾਪ। ਇਹ ਗੱਲ ਪੱਕੀ ਹੈ ਵੀ ਦੁੱਖ ਆਉਂਦੇ ਜ਼ਰੂਰ ਹੈ। ਇਹਦਾ ਅਰਥ ਇਹ ਨਹੀਂ ਵੀ ਬਾਣੀ ਪੜ੍ਹਨ ਵਾਲੇ ਜਿਹੜੇ ਗੁਰਬਾਣੀ ਦਾ ਗਿਆਨ ਸਮਝਣਗੇ ਉਹਨਾਂ ਦੇ ਦੁੱਖ ਆਉਣੋਂ ਹਟ ਜਾਣਗੇ। ਭਾਈ ਉਹ ਬੰਦੇ ਕਦੇ ਦੁਖੀ ਨਹੀਂ ਹੋਣਗੇ, ਦੁੱਖ ਤੇ ਐਂ ਚੱਲਦੇ ਆ। ਦੁੱਖ ਤਕਲੀਫਾਂ ਜਿਹੜੀਆਂ ਨੇ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਹੜੇ ਬੰਦੇ ਨੂੰ ਸਰੀਰ ਮਿਲਿਆ ਉਹਨੂੰ ਦੁੱਖ ਸੁੱਖ ਮਿਲਣਗੇ, ਜਿਹੜੇ ਬੰਦੇ ਨੂੰ ਘਰ ਮਿਲਿਆ ਘਰ ਦੀਆਂ ਬਿੱਲ ਬੱਤੀਆਂ ਦੇਣੀਆਂ ਹੀ ਪੈਣਗੀਆਂ। ਸਰੀਰ ਦੇ ਦੁੱਖ ਸੁੱਖ ਹਰੇਕ ਤੇ ਆਏ ਐ ਆਉਣਗੇ। ਜਿਹੜਾ ਜੰਮਿਆ ਉਹਨੇ ਮਰਨਾ ਵੀ ਹੈ, ਜਿਹੜਾ ਅੱਜ ਬੱਚਾ ਇਹਨੇ ਬੁੱਢਾ ਹੋਣਾ ਹੈ। ਆ ਜਿਹੜੇ ਅੱਜ ਦੰਦ ਆ ਰਹੇ ਨੇ ਇਹਨਾਂ ਦੰਦਾਂ ਨੇ ਕਦੇ ਨਾ ਕਦੇ ਟੁੱਟਣਾ ਵੀ ਹੈ। ਜਿਹੜੇ ਕੰਨ ਸੁਣਦੇ ਨੇ ਹੌਲੀ ਹੌਲੀ ਬੋਲੇ ਹੋਣਗੇ, ਜਿਹੜੀਆਂ ਅੱਖਾਂ 'ਚ ਵੇਖਦੀਆਂ ਨੇ ਹੌਲੀ ਹੌਲੀ ਅੰਨੀਆਂ ਹੋ ਜਾਂਦੀਆਂ। ਇਹ ਚੀਜ਼ਾਂ ਕੁਦਰਤ ਦੇ ਨਿਯਮ ਨੇ, ਇਹ ਇਦਾਂ ਹੀ ਚੱਲਦੇ ਆ। ਇਹ ਕਿਤੇ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਤੇਰੇ ਤੇ ਦੁੱਖ ਆਉਣੇ ਨਹੀਂ। ਬਸ ਇਦਾਂ ਇੰਨਾ ਕੁ ਅੰਦਰੋਂ ਤਕੜਾ ਹੋ ਜਾਏਗਾ ਜਦੋਂ ਗੁਰਬਾਣੀ ਦਾ ਅਕਲ ਗਿਆਨ ਲੈਣ ਲੱਗਿਆ, ਦੁੱਖਾਂ ਨੂੰ ਜਾਣੇਗਾ ਨਹੀਂ, ਪਰਵਾਹ ਜੀ ਨਹੀਂ ਮੰਨੇਗਾ। ਇਹ ਨਹੀਂ ਵੀ ਦੁੱਖ ਆਉਂਦੇ ਨਹੀਂ ਹੁੰਦੇ, ਇਦਾਂ ਨਹੀਂ ਭਾਈ। ਦੁੱਖ ਤਕਲੀਫਾਂ ਤੇ ਐਂ ਆਉਂਦੀਆਂ। ਦੁਨੀਆਂ ਵਿੱਚ ਕੋਈ ਪੀਰ ਪੈਗੰਬਰ ਦਾ ਨਾਂ ਦੱਸੋ, ਕੋਈ ਗੁਰੂ ਏਦਾਂ ਦਾ ਦੱਸੋ ਜਿਹੜਾ ਆਇਆ ਹੋਵੇ ਜਿਹਦੇ ਕੋਈ ਜਿਹਦੇ ਉੱਤੇ ਕੋਈ ਤਕਲੀਫ ਨਾ ਆਈ ਹੋਵੇ, ਜਿਹਦੇ ਤੇ ਦੁੱਖ ਨਾ ਆਇਆ ਹੋਵੇ। ਜਦੋਂ ਅਰਦਾਸ ਕਰਦੇ ਹਾਂ ਆਪਾਂ ਹੁਣ ਐਂ ਬਾਜਾਂ ਵਾਲਿਆ ਦੁੱਖ ਨਾ ਕੋਈ ਜ਼ਿੰਦਗੀ ਚ ਆਵੇ, ਉਹ ਕਹਿਣਗੇ ਮੇਰੇ ਕੰਨੀ ਵੇਖ ਲੈ, ਆ ਜਾ ਮੇਰੇ ਕੰਨੀ ਵੇਖ ਕਿੰਨੇ ਦੁੱਖ ਨੇ। ਬਚਪਨ ਤੋਂ ਲੈ ਕੇ 41 ਸਾਲ ਦੀ ਉਮਰ ਗੁਰੂ ਸਾਹਿਬ ਦੀ 42 ਦੇ ਪੂਰੇ ਨਹੀਂ ਜਦੋਂ ਚਲੇ ਗਏ, ਇਹਨਾਂ 42 ਸਾਲਾਂ ਵਿੱਚ ਕਿੰਨੇ ਦੁੱਖ ਵੇਖੇ ਕਿ ਲਿਆ ਜਾ ਆ ਵਿਖਾਵਾਂ। ਤੇ ਤੂੰ ਕਹੇਗਾ ਵੀ ਅਸੀਂ ਤੇ ਕੁਛ ਵੀ ਨਹੀਂ ਦੁਖੀ, ਇੱਥੇ ਤੇ ਬਹੁਤ ਵੱਡੇ ਵੱਡੇ ਦੁੱਖ ਇਹਨਾਂ ਤੇ ਆਏ। ਫਿਰ ਗੁਰੂ ਸਾਹਿਬ ਤੁਹਾਡੇ ਤੋਂ ਸਿੱਖਣਾ ਕੀ ਹੈ? ਜੇ ਦੁੱਖ ਤੁਹਾਡੇ ਤੇ ਵੀ ਆਉਂਦੇ ਆ, ਦੁੱਖ ਸਾਡੇ ਤੇ ਵੀ ਆਉਂਦੇ ਆ, ਤਕਲੀਫਾਂ ਤੁਹਾਡੇ ਤੇ ਵੀ ਆਉਂਦੀਆਂ ਸਾਡੇ ਤੇ ਵੀ ਆਉਂਦੀਆਂ, ਫਿਰ ਤੁਹਾਡੇ ਕੋਲੋਂ ਸਿੱਖਣਾ ਕੀ ਹੈ? ਮਾਰ ਨੇ ਕਹਿਣਾ ਆਨੰਦ 'ਚ ਰਹਿਣਾ ਵੀ ਦੁੱਖਾਂ ਦੀ ਪਰਵਾਹ ਨਾ ਮੰਨਣੀ, ਇਹ ਸਿੱਖ ਆਸਰਾਮ। ਦੁੱਖ ਜ਼ਰੂਰ ਸੀ ਪਰ ਦੁਖੀ ਤੇ ਨਹੀਂ ਹੋਇਆ ਮੈਂ। ਤੇਰੇ ਉੱਤੇ ਕਈ ਵਾਰੀ ਦੁੱਖ ਆਇਆ ਵੀ ਨਹੀਂ ਹੁੰਦਾ, ਤੂੰ ਐਵੇਂ ਦੁਖੀ ਹੋਈ ਜਾਂਦਾ ਹੁੰਦਾ ਸੋਚ ਸੋਚ ਕੇ। ਅਜੇ ਦੁੱਖ ਆਇਆ ਨਹੀਂ ਹੁੰਦਾ, ਦੁਖੀ ਤੂੰ ਪਹਿਲਾਂ ਹੀ ਹੋਇਆ ਹੁੰਦਾ। ਮੈਂ ਤੈਨੂੰ ਇਹ ਸਿਖਾਉਂਦਾ ਵੀ ਦੁੱਖ ਆਏ ਬਹੁਤ ਸੀ ਪਰ ਮੈਂ ਦੁਖੀ ਹੋਇਆ ਨਹੀਂ। ਗੁਰੂ ਅਰਜਨ ਸਾਹਿਬ ਕਹਿਣਗੇ 33 ਦੇ ਬਹਿਣ ਵਾਲਾ ਦੁੱਖ ਵੇਖਿਆ ਤੈਂ? ਤੂੰ ਕਹਿੰਦਾ ਮੈਂ ਦੁਖੀ ਹਾਂ, ਕਿਸੇ ਨੇ ਤੈਨੂੰ 33 ਤੇ ਵਾਇਆ ਐ ਸਰ ਸਰ ਕਰਕੇ ਸੜਿਆ ਮਾਸ ਦੇ ਨਾਲ? ਕੋਈ ਤੈਨੂੰ ਉਬਲਦੀ ਦੇਗ ਵਿੱਚ ਭਾਵੇ ਤੇ ਆਲੂ ਵਾਂਗੂ ਉਬਲ ਜੇ, ਇਹ ਵੇਖਿਆ ਕਦੇ ਤੈਂ ਦੁੱਖ? ਸਿਰ ਵਿੱਚ ਕੋਈ ਗਰਮ ਰੇਤਾ ਪਾਵੇ ਨਾਲੇ ਭਾ ਦੇ ਤਵੀ ਤੇ, ਆ ਵੇਖਿਆ ਦੁੱਖ ਤੈਂ? ਆਪਾਂ ਕਹਾਂਗੇ ਨਾ ਮਰ ਇੰਨੇ ਦੁੱਖ, ਕਹਿਣਗੇ ਪਰ ਮੈਂ ਸਿਖਾਣਾ ਤੈਨੂੰ ਪਤਾ ਕੀ ਹੈ ਵੀ ਵੇਖ ਲੈ ਇੰਨੇ ਦੁੱਖ ਵੀ ਮੈਨੂੰ ਦੁਖੀ ਨਹੀਂ ਕਰ ਸਕਦੇ, ਮੈਂ ਦੁਖੀ ਨਹੀਂ, ਦੁੱਖ ਬਹੁਤ ਨੇ, ਤਨ ਦੁਖੀ ਹੋ ਗਿਆ ਪਰ ਮੈਂ ਦੁਖੀ ਨਹੀਂ। ਆਪਣੇ ਆਪ ਨੂੰ ਇੰਨਾ ਸਟਰੋਂਗ ਰੱਖਿਆ, ਤਵੀ ਤੇ ਬਹਿਣ ਦਾ ਫੈਸਲਾ ਮੇਰਾ ਹੈ, ਤਵੀ ਤੇ ਜਲਾਦਾਂ ਨੇ ਵਾਇਆ ਪਿਆਰਿਓ, ਚੰਦੂ ਨੇ ਵਾਇਆ, ਉਹਨੇ ਕਿਹਾ ਸੀ ਕਹਿੰਦਾ ਨਹੀਂ ਵਾਵਾਂਗੇ, ਸ਼ਰਤਾਂ ਮੰਨ ਲਓ। ਗੁਰੂ ਸਾਹਿਬ ਨੇ ਸ਼ਰਤਾਂ ਨਹੀਂ ਮੰਨੀਆਂ, ਕਹਿੰਦੇ ਤਵੀ ਤੇ ਬਹਿਣਾ ਮਨਜ਼ੂਰ ਹੈ। ਇਹ ਫੈਸਲਾ ਗੁਰੂ ਸਾਹਿਬ ਦਾ ਹੈ ਵੀ ਐ ਕਰਨਾ ਹੈ। ਵਜੀਦੇ ਨੇ ਸਾਹਿਬ ਜਾਂਦਿਆਂ ਕੇ ਸ਼ਰਤਾਂ ਰੱਖੀਆਂ ਹੀ ਸੀ, ਕਹਿੰਦੇ ਇਸਲਾਮ ਕਬੂਲ ਕਰ ਲਓ, ਸਿੱਖੀ ਛੱਡ ਦਿਓ, ਸ਼ਰਤਾਂ ਰੱਖੀਆਂ ਸੀ। ਤੇ ਜੇ ਸਾਹਿਬਜ਼ਾਦੇ ਸ਼ਰਤਾਂ ਮੰਨ ਲੈਂਦੇ ਫਿਰ ਕਿਵੇਂ ਨੀਹਾਂ 'ਚ ਚਿੰਨ ਦਿੰਦੇ? ਫਿਰ ਨੀਹਾਂ ਵਿੱਚ ਖੜਨ ਦਾ ਫੈਸਲਾ ਕਿਹਦਾ ਹੋਇਆ ਭਲਾ? ਬੋਲੋ ਪਿਆਰਿਓ, ਆਪਣਾ ਹੋਇਆ ਉਹਨਾਂ ਦਾ। ਨੀਹਾਂ ਵਿੱਚ ਖੜਨ ਦਾ ਫੈਸਲਾ ਸਾਹਿਬਜ਼ਾਦਿਆਂ ਦਾ ਆਪਣਾ, ਉਹਨਾਂ ਨੇ ਤੇ ਆਪਸ਼ਨ ਦਿੱਤੀ ਸੀ, ਆਪਸ਼ਨ ਦਿੱਤੀ ਸੀ ਵੀ ਚਾਹੇ ਜਿਉਂਦੇ ਰਹਿ ਜਾਓ ਤੇ ਚਾਹੇ ਨੀਹਾਂ 'ਚ ਖੜ ਜਾਓ, ਇੱਕ ਚੀਜ਼ ਚੂਜ ਕਰੋ, ਇੱਕ ਚੀਜ਼ ਮੰਨੋ, ਇੱਕ ਲੈ ਲਓ ਜਿਹੜੀ ਮਰਜ਼ੀ, ਚਾਹੇ ਮੌਤ ਲੈ ਲਓ ਚਾਹੇ ਜ਼ਿੰਦਗੀ ਲੈ ਲਓ। ਉਹਨਾਂ ਦਾ ਆਪਣਾ ਫੈਸਲਾ ਵੀ ਮੌਤ ਲੈਣੀ, ਤਵੀ ਤੇ ਬਹਿਣ ਦਾ ਫੈਸਲਾ ਗੁਰੂ ਜੀ ਦਾ ਆਪਣਾ, ਸੀਸ ਲਵਾਉਣ ਦਾ ਫੈਸਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣਾ। ਤਾਂ ਕਰਕੇ ਇਹ ਫੈਸਲਾ ਤਾਂ ਹੀ ਕੀਤਾ ਜਾ ਸਕਦਾ ਨਾ ਜੇ ਪਤਾ ਹੋਏਗਾ ਕਿ ਮੈਂ ਕੰਟਰੋਲ ਕਰ ਸਕਦਾ, ਤਵੀ ਤੇ ਬਹਿ ਕੇ ਵੀ ਮੈਂ ਦੁਖੀ ਨਹੀਂ ਹੋ। ਐਡਾ ਐਡਾ ਆ ਮਾਈਂਡ ਤਕੜਾ। ਹੁਣ ਫਿਰ ਅੱਗੇ ਅੱਗੇ ਅੱਗੇ ਸੁਣੋ, ਸਾਡੇ ਚ ਪਤਾ ਕੀ ਕਹਿਣਗੇ, ਹਾਂ ਹੋ ਜੀ ਫਿਰ ਹੁਣ ਅਗਲਾ ਤਵੀ ਤੇ ਵੀ ਬਹਿ ਸਕਦਾ ਹੈ, ਬੰਦ ਬੰਦ ਵੀ ਕਟਾ ਸਕਦਾ ਹੈ, ਰੱਬ ਨੇ ਉਹਨਾਂ ਨੂੰ ਸਪੈਸ਼ਲ ਬਣਾ ਕੇ ਭੇਜਿਆ ਸੀ, ਹੋ ਗਈ ਨਾ ਗੱਲ, ਇਹ ਦੁੱਖ ਝੱਲ ਗਏ ਉਹ ਸਾਰੇ, ਕਿਉਂ ਝੱਲ ਗਏ ਭਲਾ ਬਈ, ਪਰਮਾਤਮਾ ਨੇ ਉਹਨਾਂ ਨੂੰ ਸਪੈਸ਼ਲ ਭੇਜਿਆ ਸੀ ਨਾ, ਦੁੱਖ ਝੱਲ ਗਏ, ਫਿਰ ਆਪਾਂ ਨੂੰ ਸਪੈਸ਼ਲ ਭੇਜਿਆ ਨਹੀਂ, ਫਿਰ ਕਸੂਰਵਾਰ ਕੌਣ ਹੈ? ਸਪੈਸ਼ਲ ਕਿਰਪਾ ਨਹੀਂ ਕੀਤੀ, ਕਸੂਰਵਾਰ ਕੌਣ ਹੈ? ਆਪਾਂ ਕੇ ਰੱਬ, ਜਿਹਨੇ ਭੇਜਿਆ ਨਹੀਂ ਉਹ ਨਾ ਕਸੂਰਵਾਰ ਹੋਇਆ ਹੋਇਆ। ਇੱਕ ਸੁਣੋ ਨਾ ਗੱਲ ਪਿਆਰਿਓ, ਧਿਆਨ ਨਾਲ ਸੁਣੋ। ਇੱਕ ਗੱਡੀ ਤੇ ਹੈ 800 ਸੀਸੀ ਮਰੂਤੀ, 800 ਸੀਸੀ, ਤੇ ਇੱਕ ਗੱਡੀ ਹੈ 4000 ਸੀਸੀ, ਇੰਜਣ ਬਹੁਤ ਵੱਡਾ ਹੈ। ਇੱਕ ਕੰਪਨੀ ਨੇ ਐਡੀ ਵੱਡੀ ਮਰੂਤੀ ਵਾਲਿਆਂ ਨੇ ਇੱਕ ਗੱਡੀ ਤੇ ਬਣਾਈ 4000 ਸੀਸੀ ਦੀ, ਇੰਜਣ ਉਹਦਾ 8 ਸਿਲੰਡਰ, ਤੇ ਇੱਕ ਬਣਾਈ ਮਰੂਤੀ 800 ਸੀਸੀ ਉਹਦਾ 2 ਸਿਲੰਡਰ। ਹੁਣ ਦੱਸੋ, ਹੁਣ ਅਗਲਾ ਕਵੇ ਭਜਾਓ ਬਈ, ਡਰਾਈਵਰ ਬਹਿ ਜਾਣ, ਹੁਣ ਤੁਸੀਂ ਦੱਸੋ ਵੀ ਭੱਜੂ ਅੱਗੇ ਕਿਹੜੀ ਲੰਘੂ ਭਲਾ, ਜਿਹੜੀ 4000 ਸੀਸੀ ਤੇ ਜਿਹੜਾ 800 ਵਾਲਾ, ਉਹ ਤਾਂ ਫਿਰ ਪਿੱਛੇ ਹੀ ਰਹਿ ਜੂ ਕਿਤੇ, ਫਿਰ ਉਹਨੂੰ ਕਸੂਰ ਕਿਹਦਾ ਫਿਰ ਭਲਾ? ਜਿਨ੍ਹਾਂ ਨੇ ਬਣਾਈ ਹੋਈ ਛੋਟੀ ਹੈ, ਕੰਪਨੀ ਦਾ ਕਸੂਰ ਹੋਇਆ ਫਿਰ, ਬਣਾਉਣ ਵਾਲੇ ਦਾ ਕਸੂਰ ਥੋੜਾ ਹੋਇਆ? ਜੇ ਰੱਬ ਇਸ ਜੇ ਰੱਬ ਸਪੈਸ਼ਲ ਕਿਰਪਾ ਕਰਕੇ ਹਰੇਕ ਤੇ ਭੇਜਦਾ ਹੈ, ਫਿਰ ਤੇ ਰੱਬ ਹੀ ਕਸੂਰਵਾਰ ਹੈ, ਕਿਸੇ ਨੂੰ ਜ਼ਿਆਦਾ ਜ਼ਿਆਦਾ ਪਾਵਰ ਦੇ ਦਿੰਦਾ, ਕਿਸੇ ਨੂੰ ਘੱਟ ਦੇ ਦਿੰਦਾ, ਫਿਰ ਪਿੱਛੇ ਰਹਿਣ ਵਾਲੇ ਦਾ ਕੀ ਕਸੂਰ ਹੈ? ਆਪਾਂ ਤਾਂ ਫਿਰ ਸਾਰੇ ਹੀ ਬਚ ਗਏ ਵੀ ਸਾਡਾ ਕਸੂਰ ਕੀ ਹੈ ਯਾਰ, ਸਾਨੂੰ ਤਾਂ ਸਪੈਸ਼ਲ ਪਾਵਰ ਦਿੱਤੀ ਹੋਈ ਨਹੀਂ ਆ ਕੋ ਸਤਨਾਮ, ਸਾਰੇ ਹੀ ਬਚ ਗਏ, ਫਿਰ ਤੇ ਰੱਬ ਦਾ ਕਸੂਰ ਹੈ ਜਿਹਨੇ ਸਪੈਸ਼ਲ ਨਹੀਂ ਬਣਾਇਆ ਸਾਨੂੰ। ਏਦਾਂ ਨਹੀਂ, ਫਿਰ ਕ੍ਰੈਡਿਟ ਵੀ ਰੱਬ ਨੂੰ ਮਿਲੇਗਾ ਜਿਹੜਾ ਸਪੈਸ਼ਲ ਬਣਾਉਂਦਾ ਹੈ, ਜਿਹਨੂੰ ਨਹੀਂ ਬਣਾਇਆ ਇਹਦੀ ਜ਼ਿੰਮੇਵਾਰੀ ਵੀ ਰੱਬ ਦੀ ਹੋਊਗੀ। ਬੰਦਾ ਵਿੱਚ ਕਿੱਥੇ ਆਇਆ ਫਿਰ? ਸਾਹਿਬਜ਼ਾਦਿਆਂ ਦੀ ਕੁਰਬਾਨੀ ਕਿੱਥੇ ਰਹੇਗੀ? ਨਾ ਉਹਨਾਂ ਨੂੰ ਕ੍ਰੈਡਿਟ ਮਿਲ ਸਕਦਾ, ਨਾ ਜ਼ਿੰਮੇਵਾਰੀ ਮਿਲ ਸਕਦੀ, ਦੋਨੇ ਗੱਲਾਂ ਹੀ ਨਹੀਂ ਮਿਲਣੀ। ਅਸੀਂ ਨਿਕੰਮੇ ਰਹਿ ਗਏ, ਇਹਦੀ ਜ਼ਿੰਮੇਵਾਰੀ ਹੈ ਸਾਡੀ, ਤੇ ਸਾਹਿਬਜ਼ਾਦੇ ਸਾਹਿਬਜ਼ਾਦੇ ਬਣ ਕੇ ਸ਼ਹੀਦ ਹੋ ਗਏ, ਇਹਦਾ ਕ੍ਰੈਡਿਟ ਉਹਨਾਂ ਲਾਲਾਂ ਨੂੰ ਮਿਲਣਾ ਚਾਹੀਦਾ। ਰੱਬ ਦੋਨਾਂ ਵਿੱਚ ਹੀ ਨਹੀਂ ਆਉਂਦਾ, ਆਖੋ ਸਤਨਾਮ, ਪਰਮਾਤਮਾ ਨੇ ਤੇ ਘੜਿਆ ਹੈ ਬੰਦਾ, ਰੱਬ ਨੇ ਤੇ ਘੜਿਆ ਹੈ, ਜਾਨ ਦੋਨਾਂ ਨੂੰ ਦਿੰਦਾ। ਹੋਰ ਖੋਲਾਂ ਇਸ ਨੂੰ ਕਿਤੇ, ਸੁਣੋ ਬਈ, ਵੇਖੋ ਸਾਹਿਬਜ਼ਾਦੇ ਥੱਲੇ ਲੰਮੇ ਪਏ, ਜਲਾਦ ਉੱਤੇ ਬੈਠੇ, ਛਾਤੀਆਂ ਤੇ ਬਹਿ ਕੇ ਸ਼ਾਰਗਾ ਕੱਟੀਆਂ ਨਾ ਉਹਨਾਂ। ਹੁਣ ਤੁਸੀਂ ਇਹ ਦੱਸੋ ਵੀ ਜਿਹੜੇ ਥੱਲੇ ਪਏ ਐ ਉਹਦੇ ਚ ਜਾਨ ਕਿੰਨੇ ਪਾਈ ਐ ਭਲਾ? ਪਰਮਾਤਮਾ ਨੇ। ਤੇ ਜਿਹੜੇ ਜਲਾਦ ਜ਼ੋਰ ਲਾ ਰਹੇ ਨੇ ਉਹ ਜਾਨ ਕਿੱਥੋਂ ਆਈ ਐ ਭਲਾ? ਉਹ ਕਿੱਥੋਂ ਆਉਂਦੀ ਐ? ਪਰਮਾਤਮਾ ਤੋਂ, ਦੋਨਾਂ ਨੂੰ ਦਿੱਤੀ ਐ। ਪਰ ਦੋਵੇਂ ਜਣੇ ਉਹ ਨੇ, ਇੱਕ ਵਰਤੋਂ ਗਲਤ ਕਰ ਰਿਹਾ, ਇੱਕ ਵਰਤੋਂ ਸਹੀ ਕਰ ਰਿਹਾ। ਆਖੋ ਸਤਨਾਮ, ਦਿਮਾਗ ਚੋਰ ਕੋਲ ਵੀ ਹੁੰਦਾ ਹੈ, ਸਾਹ ਤੇ ਉਹਦਾ ਵੀ ਚੱਲਦਾ ਹੀ ਹੁੰਦਾ ਚੋਰ ਦਾ, ਚੋਰ ਦਾ ਸਾਹ ਵੀ ਚੱਲਦਾ ਹੁੰਦਾ ਚੋਰ ਦਾ ਦਿਮਾਗ ਵੀ ਕੰਮ ਕਰਦਾ ਹੁੰਦਾ ਚੋਰ ਦਾ ਦਿਲ ਵੀ ਧੜਕਦਾ ਹੁੰਦਾ ਚੋਰ ਦਾ ਸਰਕੂਲੇਸ਼ਨ ਬਲੱਡ ਸਰਕੂਲੇਸ਼ਨ ਵੀ ਚੱਲਦਾ ਹੁੰਦਾ ਪਰ ਪਰਮਾਤਮਾ ਦੀ ਦਾਤ ਦੀ ਗਲਤ ਵਰਤੋਂ ਕਰਦਾ ਚੋਰ ਗਲਤ ਵਰਤੋਂ ਕਰਦਾ ਪਰਮਾਤਮਾ ਤੇ ਘੜ ਕੇ ਭੇਜਦਾ ਭਾਈ ਪਰਮਾਤਮਾ ਨੇ ਤੇ ਸਭ ਨੂੰ ਬਣਾਇਆ ਆਪਾਂ ਇਸ ਟੌਪਿਕ ਤੇ ਕੱਲ ਗੱਲ ਕਰਾਂਗੇ ਖੁੱਲ ਕੇ ਕਿਉਂਕਿ ਵਿਸ਼ਾ ਥੋੜਾ ਜਿਹਾ ਲੰਮਾ ਹੈ ਖੁੱਲ ਕੇ ਆਪਾਂ ਕੱਲ ਗੱਲ ਕਰਾਂਗੇ ਪਰ ਜਿਹੜੀ ਮੈਂ ਬੇਨਤੀ ਕਰਦਾ ਸੀ ਕਿ ਗੁਰੂ ਸਾਹਿਬ ਨੂੰ ਜਦੋਂ ਆਪਾਂ ਜਾ ਕੇ ਐ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਦੁੱਖ ਨਾ ਆਵੇ ਉਹ ਕਹਿਣਗੇ ਦੁੱਖ ਤੇ ਇੱਧਰ ਵੇਖ ਇੱਧਰ ਵੇਖ ਮੇਰੇ ਨਾਲ ਗੱਲ ਕਰ ਤੇ ਆਪਾਂ ਤੇ ਕਹਾਂਗੇ ਮਹਾਰਾਜ ਇੰਨੇ ਦੁੱਖ ਇੰਨੀਆਂ ਤਕਲੀਫਾਂ ਤੁਸੀਂ ਝੱਲ ਕਿੱਦਾਂ ਲਈ ਅਵਗਿਆ ਦੇਖੇ ਬੜੇ ਦਿਲਾਵਰ ਮੈਂ ਦਿਲਾਂ ਵਾਲੇ ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ ਦੇਖੇ ਦਿਲ ਕਈ ਸੰਤ ਮਹਾਤਮਾ ਦੇ ਮਹਾਰਥੀ ਤੇ ਬਲੀ ਬਲਕਾਰ ਦਾ ਦਿਲ ਦੇਖੇ ਦਿਲ ਕਈ ਪੀਰ ਪੈਗੰਬਰਾਂ ਦੇ ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ ਵੇਖਿਆ ਕਲਗੀ ਧਰ ਅਵਤਾਰ ਦਾ ਦਿਲ ਉਹ ਸਟਰੋਂਗ ਕਿੰਨੇ ਨੇ ਇਹ ਫਰਕ ਇਹ ਸਾਡੇ ਨਾਲੋਂ ਫਰਕ ਹੈ ਉਹ ਕਹਿੰਦੇ ਦੁੱਖਾਂ ਨੂੰ ਮੈਂ ਜਾਣਦਾ ਥੋੜਾ ਕੁਝ ਆ ਜਾਣਦੇ ਹੋ ਕਈ ਬੰਦੇ ਬਹੁਤ ਜਾਣਦੇ ਹੁੰਦੇ ਨੇ ਤਕਲੀਫਾਂ ਬਹੁਤ ਮੰਨਦੇ ਆਪਾਂ ਕਿੰਨੀ ਵਾਰੀ ਗੱਲ ਕੀਤੀ ਵੀ ਕਈ ਬੰਦਿਆਂ ਨੂੰ ਕਹਿਣਗੇ ਸ਼ੂਗਰ ਹੋ ਜੇ ਤੇ ਹਾਏ ਮੈਨੂੰ ਤੇ ਸ਼ੂਗਰ ਹੋ ਗਈ ਮੇਰਾ ਕਾਹਦਾ ਜਿਉਣਾ ਹੈ ਜੀ ਹੁਣ ਤੇ ਬਸ ਮਿੱਠਾ ਖਾਣ ਤੋਂ ਡਾਕਟਰ ਨੇ ਰੋਕਤਾ ਮੇਰਾ ਤੇ ਬੀਪੀ ਵਧਣ ਲੱਗ ਪਿਆ ਆਪ ਹੀ ਦੱਸਦਾ ਫਿਰਦਾ ਨਾ ਕਈ ਤੇ ਕਈਆਂ ਨੂੰ ਸ਼ੂਗਰ ਹੋ ਜੇ ਡਾਕਟਰ ਕਹਿ ਦੇ ਤੂੰ ਤੇ ਖਾਧਾ ਪਿਆ ਸ਼ੂਗਰ ਦਾ ਤੇਰੀ ਤੇ 400 ਸ਼ੂਗਰ ਹੋਈ ਪਈ ਹੈ ਉਹ ਘਰ ਆ ਕੇ ਤੁਸੀਂ ਪੁੱਛੋਗੇ ਵੀ ਕੀ ਤੈਨੂੰ ਸ਼ੂਗਰ ਹੋ ਗਈ ਇੱਕ ਉਹ ਆ ਜਿਹੜਾ ਹਰੇਕ ਕੋਲ ਦੱਸਦਾ ਫਿਰਦਾ ਸੀ ਮੇਰਾ ਕਾਹਦਾ ਜਿਉਣਾ ਹੈ ਜੀ ਮੈਨੂੰ ਤੇ ਸ਼ੂਗਰ ਹੋ ਗਈ ਭਾਈ ਮਿੱਠਾ ਨਾ ਪਾਇਓ ਭਾਈ ਮੇਰੀ ਚਾਹ 'ਚ ਮੈਨੂੰ ਤੇ ਡਾਕਟਰ ਨੇ ਸ਼ੂਗਰ ਦੱਸਤੀ ਮੈਂ ਤੇ ਹੁਣ ਏਦਾਂ ਕਰਦਾ ਫਿਰਦਾ ਸੀ ਪਰ ਇੱਕ ਬੰਦਾ ਉਹ ਹੈ ਜਦੋਂ ਤੁਸੀਂ ਪੁੱਛੋਗੇ ਫਲਾਣਾ ਸਿਆ ਤੈਨੂੰ ਸ਼ੂਗਰ ਹੋ ਗਈ ਉਹ ਕੋਈ ਨਹੀਂ ਭਾਈ ਜਿੱਥੇ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੂ ਕੋਈ ਪਰਵਾਹ ਨਹੀਂ ਇੱਕ ਬੇਪਰਵਾਹ ਹੈ ਇੱਕ ਕਿੰਨੀ ਪਰਵਾਹ ਮੰਨਦਾ ਤਾਂ ਕਰਕੇ ਇਸ ਗੱਲ ਨੂੰ ਆਪਾਂ ਸਮਝਣ ਦੀ ਖੇਚਲ ਕਰੋ ਵੀ ਦੁੱਖ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਹੈ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣਾ ਜਾਣਦਾ ਨਹੀਂ ਕਹਿੰਦੇ ਬੰਦਾ ਦੁੱਖਾਂ ਨੂੰ ਇਹ ਨਹੀਂ ਵੀ ਦੁੱਖ ਆਉਂਦੇ ਨਹੀਂ ਆਉਣਗੇ ਤੇ ਐਂ ਦੰਦ ਤੇ ਸਾਰਿਆਂ ਦੇ ਟੁੱਟਣਗੇ ਅੱਖਾਂ ਸਭ ਦੀਆਂ ਜਾਣਗੀਆਂ ਸਰੀਰ ਇੱਕ ਦਿਨ ਸਭ ਦਾ ਮਰਨਾ ਹੈ ਵਡੇਪਾ ਸਭ ਤੇ ਆਊ ਹੀ ਆਊ ਭਾਈ ਇਹਨਾਂ ਚੀਜ਼ਾਂ ਤੋਂ ਨਾ ਕੋਈ ਬਚ ਸਕਿਆ ਤੇ ਨਾ ਕੋਈ ਬਚ ਸਕਦਾ ਹੈ ਪਰ ਗੁਰਬਾਣੀ ਨੂੰ ਸਮਝ ਕੇ ਅਸੀਂ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਬਸ ਫਿਰ ਪਰਵਾਹ ਕਰਨੀ ਛੱਡ ਦਿਆਂਗੇ ਫਿਰ ਜਿਹੜਾ ਹੁਣ ਮਰੂ ਮਰੂ ਕਰਦੇ ਰਹਿੰਦੇ ਆ ਫਿਰ ਕਾਇਮ ਰਿਹਾ ਕਰਾਂਗੇ ਵੀ ਕੋਈ ਨਹੀਂ ਭਾਈ ਆਪਣੇ ਆਪ ਨੂੰ ਦਿਲ ਤਗੜਾ ਹੋਏਗਾ ਮਨ ਮਜ਼ਬੂਤ ਹੋਏਗਾ ਅੰਦਰੋਂ ਸਟਰੋਂਗ ਹੋ ਜਾਏਗਾ ਤਾਂ ਕਰਕੇ ਸਤਿਗੁਰੂ ਜੀ ਦੀ ਬਾਣੀ ਦੇ ਗਿਆਨ ਨਾਲ ਮਨ ਮਜ਼ਬੂਤ ਕਰੀਏ ਜਿਹੜਾ ਮਨ ਮਾੜੀ ਮਾੜੀ ਗੱਲ ਤੇ ਡੋਲਦਾ ਰਹਿੰਦਾ ਨਾ ਇਹਨੂੰ ਸ਼ਬਦ ਦਾ ਹੋੜਾ ਦੇਈਏ ਉਦੋਂ ਬਾਣੀ ਦਾ ਦੇ ਦਈਏ ਹੋੜਾ ਆਸਰਾ ਦਈਏ ਜਦੋਂ ਮਨ ਦਿਸੇ ਡੋਲਵਾ ਉਦੋਂ ਬਾਣੀ ਦਾ ਦੇ ਦਈਏ ਜੀ ਹੋੜਾ ਜਦੋਂ ਮਨ ਦਿਸੇ ਡੋਲਵਾ ਬਾਣੀ ਦਾ ਦੇ ਦਈਏ ਹੋੜਾ ਜਦੋਂ ਮਨ ਦਿਸੇ ਡੋਲਵਾ ਜਦੋਂ ਮਨ ਦਿਸੇ ਡੋਲਦਾ ਉਦੋਂ ਬਾਣੀ ਦਾ ਦੇਰੀਏ ਹੋੜਾ ਜਦੋਂ ਮਨ ਦਿਸੇ ਡੋਲਦਾ ਉਦੋਂ ਬਾਣੀ ਦਾ ਦੇਰੀਏ ਹੋੜਾ ਜਦੋਂ ਮਨ ਦਿਸੇ ਡੋਲਦਾ ਉਦੋਂ ਬਾਣੀ ਦਾ ਦੇਰੀਏ ਹੋੜਾ ਜਦੋਂ ਜਦੋਂ ਤੇ ਦੀਏ ਜੀ ਹੋੜਾ ਜਦੋਂ ਮਨ ਸੈ ਦੋਨਾ ਓ ਪਾਣੀ ਦਾ ਤੇ ਦੀਏ ਹੋੜਾ ਜਦੋਂ ਮਨ ਦਿਸੇ ਡੋਲਦਾ ਓ ਪਾਣੀ ਦਾ ਤੇ ਦੀਏ ਹੋੜਾ ਜਦੋਂ ਮਨ ਦਿਸੇ ਡੋਲਦਾ ਉਦੋਂ ਪਾਣੀ ਜਦੋਂ ਮਨ ਦਿਸੇ ਡੋਲ ਪੜੋ ਪੜੋ ਪੜੋ ਬਈ ਜਦੋਂ ਮਨ ਦਿਸੇ ਡੋਲ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਸ਼ਬਦ ਦਾ ਹੋੜਾ ਆਪਣੇ ਮਨ ਨੂੰ ਲਾਈਏ ਮਨ ਜਿਹੜਾ ਹੈ ਅਡੋਲ ਰਵੇ ਇਹ ਤਾਂ ਰਹਿ ਸਕਦਾ ਹੈ ਜੇ ਗੁਰਬਾਣੀ ਦਾ ਗਿਆਨ ਟਿਕ ਕੇ ਲਈਏ ਸਮਝ ਵਧਾਈਏ ਬੌਧਿਕ ਵਿਕਾਸ ਸਾਡਾ ਹੋਵੇ ਤਾਂ ਫਿਰ ਅੰਦਰੋਂ ਅਸੀਂ ਮਜ਼ਬੂਤ ਹੋ ਸਕਦੇ ਹਾਂ ਕਾਇਮ ਹੋ ਸਕਦੇ ਹਾਂ ਨਹੀਂ ਤੇ ਮਾੜੀ ਮਾੜੀ ਗੱਲ ਤੇ ਦੁਖੀ ਹੁੰਦੇ ਰਹਾਂਗੇ ਜ਼ਿੰਦਗੀ ਵਿੱਚ ਬਹੁਤ ਕਾਰਨ ਇੱਦਾਂ ਦੇ ਬਣਨਗੇ ਵੀ ਦੁਖੀ ਹੋਈ ਜਾਵਾਂਗੇ ਹੋਈ ਜਾਵਾਂਗੇ ਇੱਕ ਦੁੱਖ ਖਤਮ ਹੋਊ ਦੂਜਾ ਦੁੱਖ ਆ ਜਾਊ ਦੂਜਾ ਦੁੱਖ ਖਤਮ ਹੋਣਾ ਤੀਜਾ ਆ ਜਾਂਦਾ ਤੀਜਾ ਲੰਘਦਾ ਚੌਥਾ ਆ ਜਾਂਦਾ ਬਸ ਅਸੀਂ ਵੀ ਇੰਨੇ ਤਕੜੇ ਹੋ ਜਾਈਏ ਵੀ ਆਈ ਜਾਣ ਜਾਈ ਜਾਣ ਸਾਨੂੰ ਪਤਾ ਹੀ ਨਾ ਲੱਗੇ ਆਖੋ ਸਤਨਾਮ ਆਹ ਕੰਮ ਕਰਦਾ ਗੁਰਬਾਣੀ ਦਾ ਗਿਆਨ ਇਹ ਕੰਮ ਕਰ ਦਿੰਦਾ ਭਾਈ ਪਰਮਾਤਮਾ ਚਿੱਤ ਹੈ ਜਿਹੜਾ ਰੱਬ ਵਾਲੇ ਪਾਸੇ ਲੱਗ ਗਿਆ ਦੁੱਖਾਂ 'ਚ ਚਿੱਤ ਲੱਗਦਾ ਹੀ ਨਹੀਂ ਹੋਣਾ ਦੁੱਖਾਂ ਤਕਲੀਫਾਂ ਨੂੰ ਤੇ ਬੰਦਾ ਜਾਣਦਾ ਹੀ ਨਹੀਂ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਮੀਤ ਪਰ ਇਹਦਾ ਫਾਇਦਾ ਕੀ ਹੁੰਦਾ ਔਖੀ ਘੜੀ ਨਾ ਦੇਖਣ ਦੇਈ ਔਖੀਆਂ ਘੜੀਆਂ ਬਹੁਤ ਆਉਂਦੀਆਂ ਪਰ ਬੰਦੇ ਨੂੰ ਵੇਖਣ ਨਹੀਂ ਦਿੰਦਾ ਰੱਬ ਨੇੜੇ ਨਹੀਂ ਆਉਂਦੇ ਦੁੱਖ ਸੁਰਤ ਦੇ ਨੇੜੇ ਨਹੀਂ ਪਹੁੰਚਦੇ ਅੰਦਰ ਤੱਕ ਤਕਲੀਫ ਨਹੀਂ ਹੁੰਦੀ ਅੰਦਰ ਤੱਕ ਅੰਦਰੋਂ ਬੰਦਾ ਇੱਕ ਰਸ ਰਹਿੰਦਾ ਹੈ ਬਾਹਰ ਜੋ ਮਰਜ਼ੀ ਹੋਈ ਜਾਵੇ ਅੰਦਰ ਤੱਕ ਨਹੀਂ ਕੰਡਿਆਂ ਦਾ ਦਰਦ ਗੁਰੂ ਜੀ ਦੇ ਅੰਦਰ ਤੱਕ ਨਹੀਂ ਪਹੁੰਚਿਆ ਤਕਲੀਫ ਹੋ ਰਹੀ ਹੋਣੀ ਹੈ ਸਰੀਰ ਨੂੰ ਪਰ ਆਪਣੇ ਆਪ ਨੂੰ ਕਾਇਮ ਕਰ ਲਿਆ ਹੋਣਾ ਵੀ ਕੋਈ ਨਹੀਂ ਤੇਰਾ ਹੀ ਫੈਸਲਾ ਹੈ ਸਰਕਾਰਾਂ ਨਾਲ ਟੱਕਰ ਲੈਣ ਦਾ ਮਨਾ ਤੇਰਾ ਹੀ ਫੈਸਲਾ ਹੈ ਵੀ ਕਰਨਾ ਹੈ ਤੇ ਪੈ ਗਏ ਹੋਣਗੇ ਵੀ ਕੋਈ ਨਹੀਂ ਫਿਰ ਹੁਣ ਹੋ ਕੇ ਆਪਣੇ ਆਪ ਨੂੰ ਕੈਸੇ ਸਹਾਰੇ ਦਿੱਤੇ ਹੋਣਗੇ ਕਿਵੇਂ ਆਪਣੇ ਆਪ ਨੂੰ ਤਕੜਾ ਕਰਕੇ ਗੁਰੂ ਜੀ ਨੇ ਰੱਖਿਆ ਹੋਇਆ ਕੰਡਿਆਂ ਤੇ ਪਏ ਹੋਣਗੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹ ਤਿੰਨ ਪਿਆਰੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚੋਂ ਗੁਰੂ ਸਾਹਿਬ ਨੂੰ ਲੱਭਦੇ ਲੱਭਦੇ ਆਏ ਸੀ ਇਹ ਉਹ ਸੇਵਕ ਨੇ ਸਾਰੇ ਜਿਨ੍ਹਾਂ ਨੇ ਤੋੜ ਨਿਭਾਈ ਆਪਾਂ ਪੰਚਮ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ ਸੇਵਕ ਕੀ ਓੜਕ ਨਿਭੀ ਸੇਵਕ ਉਹ ਹੈ ਜਿਹੜਾ ਤੋੜ ਨਿਭਾਵੇ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜਿਉਂਦਾ ਰੱਬ ਨੂੰ ਚੇਤੇ ਰੱਖੇ ਸੇਵਦਾ ਰਵੇ ਤੇ ਤੁਰਨ ਲੱਗਿਆ ਵੀ ਪਰਮਾਤਮਾ ਨੂੰ ਚੇਤੇ ਰੱਖੇ ਦੁਨੀਆਂ 'ਚ ਜਾਣ ਤੱਕ ਬਸ ਇੱਦਾਂ ਕਹਿ ਲਓ ਵੀ ਸ਼ੁਰੂ ਤੋਂ ਅਖੀਰ ਤੱਕ ਨਿਯਮਾਂ ਵਿੱਚ ਅਸੂਲਾਂ ਵਿੱਚ ਚੱਲੇ। ਹੁਣ ਅਸੀਂ ਪਰਮਾਤਮਾ ਦੇ ਨਿਯਮਾਂ ਵਿੱਚ ਚੱਲਣਾ ਹੈ, ਪਰਮਾਤਮਾ ਦੇ ਸੇਵਕ ਬਣ ਕੇ ਰਹਿਣਾ ਹੈ। ਰੱਬ ਦੇ ਸੇਵਕ ਰੱਬ ਦੇ ਨਿਯਮ ਪਾਲਣੇ ਨੇ ਸਾਰੀ ਜ਼ਿੰਦਗੀ, ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ, ਉਹਦੇ ਮੁਤਾਬਕ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨੀ। ਸੇਵਕ ਉਹ ਹੈ ਜਿਹੜਾ ਨਿਯਮਾਂ ਵਿੱਚ ਜ਼ਿੰਦਗੀ ਜਿਉਂਦਾ। ਆ ਸ਼ਬਦ ਜਰਾ ਪੜਿਓ ਸ਼ੁਰੂ ਤੋਂ। ਮਾਨ ਮੋਹ ਔਰ ਲੋਭ ਵਿਕਾਰਾ ਬੀਓ ਚੀਤ ਨਾ ਕਾਲਿਓ। ਸੇਵਕ ਦੀ ਡੈਫੀਨੇਸ਼ਨ ਹੈ ਕਹਿੰਦੇ ਮਾਨ ਮੋਹ, ਇਹ ਜਿਹੜਾ ਲੋਭ ਹੈ, ਇਹ ਹੰਕਾਰ ਹੈ ਜਿਹੜਾ, ਇਹ ਵਿਕਾਰ ਨੇ ਜਿਹੜੇ, ਕਹਿੰਦੇ ਇਹਦੇ ਨੇੜੇ ਵੀ ਨਹੀਂ ਆਉਂਦੇ, ਉਹਦੇ ਕਦੇ ਚਿੱਤ ਦੇ ਨੇੜੇ ਨਹੀਂ ਆਏ। ਕਿਉਂਕਿ ਚਿੱਤ ਪ੍ਰਭ ਸਿਉਂ ਲਾਗ ਰਹੇ ਹੋ, ਮੇਰਾ ਚੀਤ ਚਿੱਤ ਤੇ ਉੱਧਰ ਲੱਗਿਆ ਪਿਆ, ਆਉਣਗੇ ਨੇੜੇ ਕਿਵੇਂ? ਇੱਕ ਹੀ ਨੇੜੇ ਆ ਸਕਦਾ, ਜਾਂ ਰੱਬ ਆਊ ਜੋ ਫਿਰ ਵਿਕਾਰ ਆਉਣਗੇ। ਜਿਹੜਾ ਉਧਰੋਂ ਟੁੱਟਦਾ ਤਾਂ ਹੀ ਦੂਜੇ ਪਾਸੇ ਲੱਗਦਾ ਹੈ ਨਾ। ਜੇ ਚਿੱਤ ਤੁਹਾਡਾ ਇੱਕ ਪਾਸਿਓਂ ਟੁੱਟਿਆ ਹੋਏਗਾ ਤਾਂ ਹੀ ਦੂਜੇ ਪਾਸੇ ਗਿਆ। ਜੇ ਬੰਦਾ ਕਹੇ ਨਹੀਂ ਮੇਰਾ ਇੱਥੇ ਵੀ ਲੱਗਿਆ ਉੱਥੇ ਵੀ ਲੱਗਿਆ, ਦੋ ਜਗ੍ਹਾ ਨਹੀਂ ਹੁੰਦਾ, ਉੱਧਰ ਗਿਆ ਹੀ ਤਾਂ ਇੱਧਰੋਂ ਟੁੱਟ ਗਿਆ, ਇਹ ਪੱਕੀ ਗੱਲ। ਜਿੱਦਾਂ ਹੁਣ ਮੰਨ ਲਓ ਵੀ ਜੇ ਬੰਦਾ ਘਰ ਵਾਲੀ ਨਾਲ ਧੋਖਾ ਕਰਨ ਲੱਗ ਜਾਵੇ, ਘਰ ਵਾਲੀ ਦੇ ਨਾਲ ਨਾਲ ਇੱਕ ਬਾਹਰ ਵਾਲੀ ਵੀ ਰੱਖ ਲਵੇ, ਜਾਂ ਘਰ ਵਾਲੀ ਘਰ ਵਾਲੇ ਨਾਲ ਧੋਖਾ ਕਰੇ, ਤੇ ਫਿਰ ਉਹ ਕਹੇ ਨਹੀਂ ਨਹੀਂ ਮੇਰਾ ਤੇਰੇ ਨਾਲ ਵੀ ਚਿੱਤ ਲੱਗਿਆ, ਮੇਰਾ ਤੇਰੇ ਨਾਲ ਵੀ ਲੱਗਿਆ, ਦੋ ਜਗ੍ਹਾ ਨਹੀਂ, ਤੇਰਾ ਇੱਥੋਂ ਟੁੱਟਿਆ ਤਾਂ ਉੱਥੇ ਲੱਗਿਆ, ਦੋ ਜਗ੍ਹਾ ਨਹੀਂ ਲੱਗ ਸਕਦਾ, ਇੱਕ ਜਗ੍ਹਾ ਲੱਗਦਾ। ਤੇ ਜਦੋਂ ਹੁਣ ਚਿੱਤ ਪਰਮਾਤਮਾ ਨਾਲ ਲੱਗਿਆ, ਫਿਰ ਕਾਮ ਵਾਲੇ ਪਾਸੇ ਕਿੱਦਾਂ ਲੱਗੂ? ਹੋਰ ਦੂਜੇ ਪੁੱਠੇ ਕੰਮਾਂ ਵਿੱਚ ਪ੍ਰਭ ਸਿਉਂ ਲਾਗ ਰਹੇ ਹੋ, ਮੇਰਾ ਚੀਤ ਹੈ ਜਦੋਂ, ਫਿਰ ਦੂਜੇ ਪਾਸੇ ਜਾਂਦਾ ਹੀ ਨਹੀਂ ਧਿਆਨ, ਦੂਜੇ ਪਾਸੇ ਗਿਆ ਹੀ ਤਾਂ ਇੱਧਰੋਂ ਟੁੱਟ ਗਿਆ, ਹਿੱਲ ਗਿਆ। ਹੁਣ ਵੇਖਿਓ ਇਹ ਚੀਜ਼ਾਂ, ਸੇਵਕ ਹੈ ਜਿਹੜਾ ਸੱਚਮੁੱਚ ਰੱਬ ਨਾਲ ਜੁੜਿਆ, ਉਹਦੇ ਤੇ ਨੇੜੇ ਤੇੜੇ ਵੀ ਨਹੀਂ ਆਉਂਦੀ। ਅੱਗੇ ਨਾਮ ਰਤਨ ਗੁਣਾ ਹਰ ਬਣਜੇ ਲਾਦ ਵਖਰ ਲੈ ਜਾਣਿਓ। ਬਸ ਉਹ ਨਾਮ ਸੱਚ ਇਹੀ ਰਤਨ ਨੇ ਉਹਦੇ, ਇਹ ਜਿਹੜੇ ਗੁਣ ਨੇ ਰੱਬ ਨਾਲ ਜੁੜ ਕੇ, ਜਿਹੜੇ ਗੁਣ ਉਹਨੇ ਇਕੱਠੇ ਕੀਤੇ ਆ, ਜ਼ਿੰਦਗੀ ਸੋਹਣੀ ਬਣਾਈ ਹੈ, ਗੁਣੀ ਬਣਿਆ ਜਿਹੜਾ, ਗੁਣੀ ਗੁਣਵਾਨ ਬਣਿਆ ਜਿਹੜਾ, ਕਹਿੰਦੇ ਇਹੀ ਖਜ਼ਾਨਾ ਲੈ ਕੇ ਚੱਲਦਾ ਜ਼ਿੰਦਗੀ ਚੋਂ, ਫਿਰ ਉਹ ਗਲਤ ਗੱਲ ਨੂੰ ਤਰਜੀਹ ਨਹੀਂ ਦਿੰਦਾ, ਮਾੜੇ ਕੰਮਾਂ ਵਿੱਚ ਨਹੀਂ ਪੈਂਦਾ, ਆਪਣੇ ਆਪ ਨੂੰ ਬਚਾ ਕੇ ਰੱਖਦਾ ਹੈ, ਤੇ ਗੁਣੀ ਬਣਿਆ ਰਹਿੰਦਾ। ਗੁਣੀ ਗੁਣਵਾਨ ਬੰਦੇ ਥੋੜੇ ਥੋੜੇ ਹੁੰਦੇ, ਬਹੁਤੇ ਤੇ ਅਸੀਂ ਆਪਣਾ ਮੂੰਹ ਸ਼ੀਸ਼ੇ 'ਚ ਨਹੀਂ ਵੇਖ ਸਕਦੇ, ਇੰਨੇ ਦਾਗ ਲੱਗੇ ਪਏ ਆ ਜ਼ਿੰਦਗੀ 'ਚ। ਕਈ ਬੱਚੇ ਆਪਣੇ ਅੱਖ ਬੱਚਿਆਂ ਦੀਆਂ ਅੱਖਾਂ ਚੱਖਾਂ ਪਾ ਕੇ ਨਹੀਂ ਵੇਖਦੇ, ਕਈ ਬੰਦੇ ਸਾਰੇ ਪਿੰਡ ਦੀਆਂ ਅੱਖਾਂ ਚੱਖਾਂ ਪਾ ਕੇ ਨਹੀਂ, ਐਂ ਥੋੜਾ ਵੀ ਕਿਤੇ ਗੱਲ ਕਰ ਲੈਣਗੇ, ਕਰਤੂਤਾਂ ਹੀ ਇੱਦਾਂ ਦੀਆਂ ਕੀਤੀਆਂ ਹੁੰਦੀਆਂ ਨੇ, ਅੱਖ ਚੱਖ ਨਹੀਂ ਪਾ ਕੇ ਦੇਖ ਸਕਦੇ, ਕਈ ਆਪਣੇ ਨਿਆਣਿਆਂ ਦੀ ਅੱਖ ਚੱਖ ਨਹੀਂ ਪਾ ਕੇ ਦੇਖ ਸਕਦੇ, ਤੇ ਕਈ ਜਦੋਂ ਸ਼ੀਸ਼ੇ 'ਤੇ ਖੜਦੇ ਨੇ ਆਪਣੇ ਆਪ ਨੂੰ ਸ਼ਰਮ ਆਉਂਦਾ, ਇੰਨੇ ਦਾਗੀ ਹੋ ਜਾਂਦੇ, ਜੀਵਨ ਦਾਗਾਂ ਨਾਲ ਭਰ ਜਾਂਦਾ, ਪਰ ਲੱਗਦੇ ਨਹੀਂ ਦਾਗ। ਜੇ ਸੱਚ ਰੰਗ ਚੜ ਜੇ ਨਾ, ਇੱਕ ਰੰਗ ਚੜ੍ਹ ਦੋ ਫਿਰ ਦੂਜੇ ਰੰਗ ਚੜ੍ਹਦੇ ਨਹੀਂ, ਲਾਲ ਰੰਗ ਤੇ ਸਕੋ ਲੱਗਾ ਜਿਸ ਕੇਵਟ ਭਾਗਾ, ਮੈਲਾ ਕਦੇ ਨਾ ਹੋਵੀ ਨਹਿ ਲੱਗੇ ਦਾਗਾ। ਜੇ ਆਹ ਰੰਗ ਜਿਹਾ ਚੜਿਆ ਹੋਵੇ ਸਮਝ ਆ ਜੇ, ਫਿਰ ਆ ਬੰਦਾ ਦੂਜੇ ਦਾਗਾਂ ਤੋਂ ਬਚ ਜਾਂਦਾ ਭਾਈ। ਜ਼ਿੰਦਗੀ ਵਿੱਚ ਮਾੜੇ ਦਾਗ ਲੱਗਦੇ ਨਹੀਂ, ਜਿਹੜੇ ਤੰਗ ਕਰਦੇ ਰਹਿੰਦੇ ਐ, ਬੇਦਾਗ ਹੋ ਜਾਂਦਾ ਬੰਦਾ, ਫਿਰ ਅਣਖ ਨਾਲ ਜਾਂਦਾ, ਸਿਰ ਉੱਚਾ ਕਰਦਾ, ਦਾਗ ਲੱਗਦਾ ਨਹੀਂ। ਕੋਈ ਵੀ ਚੀਜ਼ ਹਾਵੀ ਨਹੀਂ ਹੋ ਸਕਦੀ ਜ਼ਿੰਦਗੀ ਵਿੱਚ, ਗਲਤ ਪਾਸੇ ਨਹੀਂ ਤੁਰਦਾ, ਸੇਵਕ ਦੀ ਡੈਫੀਨੇਸ਼ਨ ਹੈ। ਨਹੀਂ ਤੇ ਪਤਾ ਹੀ ਨਹੀਂ ਲੱਗਣਾ ਕਦੋਂ ਬੰਦਾ ਵਕਾਊ ਹੋ ਜਾਏਗਾ, ਕਦੋਂ ਗਲਤ ਪਾਸੇ ਤੁਰ ਪਏਗਾ, ਪਤਾ ਹੀ ਨਹੀਂ ਲੱਗਣਾ। ਦਾਗ ਲੱਗਦਾ ਨਹੀਂ ਜੇ ਸੱਚ ਦਾ ਰੰਗ ਚੜਿਆ ਹੋਵੇ। ਅਗਲੀ ਪੰਕਤੀ ਸੁਣੋ, ਸੇਵਕ ਕੀ ਓੜਕ ਨਿਬਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰੱਖਿਓ ਚੀਤ। ਓੜਕ ਨਿਭਦੀ ਹੈ ਕਹਿੰਦੇ ਸਿਰੇ ਪਹੁੰਚਦੀ, ਸਿਰੇ ਲਾਉਂਦਾ ਕਹਿੰਦੇ ਗੁਰੂ ਦਾ ਪਿਆਰਾ, ਸਾਰੀ ਜ਼ਿੰਦਗੀ ਬੇਦਾਗ ਬਣ ਕੇ ਰਹਿੰਦਾ, ਵਾਅਦੇ ਨਿਭਾਉਂਦਾ ਹੈ, ਗੁਰੂ ਨਾਲ ਕੀਤਾ ਵਾਅਦਾ ਹੈ, ਪਰਮਾਤਮਾ ਦੇ ਨਿਯਮ ਪਾਲਦਾ ਹੈ। ਕਹਿੰਦੇ ਫਿਰ ਉਹ ਓੜਕ ਨਿਭਦੀ ਹੈ ਉਹਦੀ। ਅਸੀਂ ਵੀ ਅਰਦਾਸ ਇਹੀ ਕਰੀਏ ਸੱਚੇ ਪਾਤਸ਼ਾਹ ਸਾਡੀ ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ, ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ, ਸਾਡੀ ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ, ਸਾਡੀ ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ, ਸਾਡੀ ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ, ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ, ਤੋੜ ਨਵਾਇਓ ਜੀ ਚਰਣੀ ਲੱਗਿਆ ਦੀ, ਤੋੜ ਨਵਾਇਓ ਜੀ ਚਰਣੀ ਲੱਗਿਆ ਦੀ, ਸਾਡੀ ਤੋੜ ਨਵਾਇਓ ਜੀ ਚਰਣੀ ਲੱਗਿਆ ਦੀ, ਸਾਡੀ ਤੋੜ ਨਵਾਇਓ ਜੀ ਚਰਣੀ ਲੱਗਿਆ ਦੀ, ਸਾਡੀ ਤੋੜ ਨਵਾਇਓ ਜੀ ਚਰਣੀ ਲੱਗਿਆ ਦੀ, ਸਾਡੀ ਤੋੜ ਨਵਾਇਓ ਜੀ ਚਰਣੀ ਲੱਗਿਆ ਦੀ, ਸਾਡੀ ਤੋੜ ਨਵਾਇਓ ਜੀ ਸਾਡੀ ਤੋੜ ਨਵਾਇਓ ਜੀ ਤੋੜ ਨਵਾਇਓ ਸਾਡੀ ਤੋੜ ਨਵਾਇਓ ਜੀ ਤੋੜ ਨਵਾਇਓ ਜੀ ਸਾਡੀ ਤੋੜ ਨਵਾਇਓ ਜੀ ਤੋੜ ਨਵਾਇਓ ਜੀ ਸਾਡੀ ਤੋੜ ਸਾਡੀ ਵੀ ਤੋੜ ਨਿਭੇ ਸੇਵਕ ਕੀ ਓੜਕ ਨਿਭੀ ਪ੍ਰੀ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ, ਜਿਉਂਦਾ ਵੀ ਤੇ ਮਰਨ ਲੱਗਿਆ ਵੀ ਮਰਦੇ ਦਮ ਤੱਕ ਨਿਭਾ ਦਿੰਦਾ। ਅੱਗੇ ਜੈਸੀ ਆਗਿਆ ਕੀਨੀ ਠਾਕੁਰ ਇਸ ਤੇ ਮੁਖ ਨਹੀਂ ਮੋੜਿਓ, ਪਰਮਾਤਮਾ ਦੀ ਆਗਿਆ ਦੇ ਵਿੱਚ ਚੱਲਦਾ, ਉਹਦੇ ਨਿਯਮਾਂ ਤੋਂ ਮੂੰਹ ਨਹੀਂ ਮੋੜਦਾ, ਉਲਟ ਨਹੀਂ ਚੱਲਦਾ। ਅੱਗੇ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਆਹੂ ਕਉ ਦੌਰਿਓ, ਕਹਿੰਦੇ ਜਿੱਧਰ ਜਿੱਧਰ ਮਾਲਕ ਹੁਕਮ ਕਰਦਾ ਉਹਦੇ ਨਿਯਮਾਂ ਦੇ ਵਿੱਚ ਕੰਮ ਕਰਦਾ ਰਹਿੰਦਾ, ਅੰਦਰ ਸਹਿਜ ਹੀ ਰੱਖਦਾ, ਬਾਹਰ ਦੌੜ ਭੱਜ ਬੜੀ ਕਰਨੀ ਪੈਂਦੀ ਇੱਕ ਬੰਦੇ ਨੂੰ ਜ਼ਿੰਦਗੀ ਵਿੱਚ ਨਾ, ਕਦੇ ਕਈਆਂ ਨੂੰ ਵਿਦੇਸ਼ਾਂ 'ਚ ਜਾ ਕੇ ਪੈਸਾ ਕਮਾਉਣਾ ਪੈਂਦਾ, ਕੋਈ ਕੰਬਾਈਨਾਂ ਲਈ ਫਿਰਦੇ ਆ, ਕੋਈ ਦਿਹਾੜੀਆਂ ਕਰਦਾ, ਕੋਈ ਨੌਕਰੀ ਕਰਦਾ, ਕੋਈ ਪੜ੍ਹਾਈ ਕਰਦਾ, ਪਰ ਕਹਿੰਦੇ ਪਰਮਾਤਮਾ ਦੇ ਦਿੱਤੇ ਨਿਯਮ ਬੱਚੇ ਪਰਿਵਾਰ ਜਿਵੇਂ ਅਸੂਲ ਨਿਯਮ ਬਣੇ ਆ ਉਹ ਪਾਲਦਾ ਰਹਿੰਦਾ, ਅੰਦਰ ਉਹਦੇ ਸਹਿਜ ਹੀ ਰਹਿੰਦਾ, ਅੰਦਰ ਇੱਕ ਰਸ ਰਹਿੰਦਾ, ਚਾਹੇ ਦਿਹਾੜੀ ਕਰਨੀ ਪੈ ਜੇ, ਚਾਹੇ ਰੇੜੀ ਲਾਉਣੀ ਪੈ ਜੇ, ਚਾਹੇ ਖੇਤੀਬਾੜੀ ਕਰਨੀ ਪਵੇ, ਚਾਹੇ ਜੋ ਮਰਜ਼ੀ ਕਰਨਾ ਪਵੇ, ਅੰਦਰ ਦਾ ਸਹਿਜ ਨਹੀਂ ਖਤਮ ਹੁੰਦਾ, ਬਾਹਰ ਕਾਰੋਬਾਰੀ ਜੋ ਮਰਜ਼ੀ ਕਰਦਾ ਰਹਿੰਦਾ। ਹਾਂਜੀ ਆ ਗਿਆ ਮੈਂ ਭੁੱਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ, ਕਹਿੰਦੇ ਜ਼ਿੰਦਗੀ ਵਿੱਚ ਸੋਗ ਹਰਖ ਕਿਤੇ ਖੁਸ਼ੀ ਗਮੀ ਨਹੀਂ ਆਉਂਦੀ, ਉਹਦੇ ਨਿਯਮਾਂ ਵਿੱਚ ਜੇ ਕਿਤੇ ਭੁੱਖ ਵੀ ਆ ਜਾਏ ਨਾ ਜ਼ਿੰਦਗੀ ਵਿੱਚ, ਹੁਣ ਨਿਯਮਾਂ ਮੁਤਾਬਕ ਕਈ ਵਾਰੀ ਸੋਕਾ ਵੀ ਲੱਗ ਜਾਂਦਾ, ਪਰਮਾਤਮਾ ਦੇ ਨਿਯਮਾਂ ਮੁਤਾਬਕ ਕਈ ਵਾਰੀ ਪਾਣੀ ਦੀ ਘਾਟ ਵੀ ਹੋ ਸਕਦੀ ਹੈ, ਫਸਲ ਮਰ ਵੀ ਸਕਦੀ ਹੈ, ਨਿਯਮ ਨੇ ਕਈ ਵਾਰੀ ਬਣੀ ਬਣਾਈ ਫਸਲ ਪਲੀ ਪਲਾਈ ਉੱਤੇ ਗੜੇ ਪੈ ਜਾਂਦੇ ਆ, ਖੇਤਾਂ ਦੇ ਖੇਤ ਖਤਮ ਹੋ ਜਾਂਦੇ ਆ, ਕਹਿੰਦੇ ਨਿਯਮ ਪਾਲਦਾ ਹੈ, ਆਗਿਆ ਦੇ ਵਿੱਚ ਭੁੱਖ ਵੀ ਜੇ ਕਿਤੇ ਪੈ ਜਾਏ ਨਾ, ਕਿਤੇ ਤਕਲੀਫ ਵੀ ਆ ਜਾਏ, ਉਹਨੂੰ ਵੀ ਸੁੱਖ ਕਰਕੇ ਹੀ ਮੰਨਦਾ, ਨਿਯਮਾਂ ਤੋਂ ਬਾਹਰ ਨਹੀਂ ਜਾਂਦਾ, ਉਹਦੇ ਉਲਟ ਨਹੀਂ ਚੱਲਦਾ, ਰੱਬ ਦੇ ਨਿਯਮਾਂ ਨੂੰ ਸਮਝਦਾ, ਉਹਨਾਂ ਨੂੰ ਪਾਲਦਾ। ਹਾਂਜੀ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮੰਨਿਓ, ਜੋ ਵੀ ਪਰਮਾਤਮਾ ਦਾ ਹੁਕਮ ਹੈ ਉਹਨੂੰ ਸਿਰ ਮੱਥੇ ਮੰਨਦਾ, ਕਹਿੰਦੇ ਪਰਮਾਤਮਾ ਦੇ ਨਿਯਮਾਂ ਨੂੰ ਸਿਰ ਮੱਥੇ ਮੰਨਦਾ। ਅਗਲੀ ਲਾਸਟ भयो किरपाल ठाकुर सेवक को सबरे हालत पलाता तानो सेवक सफल हो आया जिन नानक खसम पछाता। वाह गुरु साहब कहिंदे धन है ओ सेवक हालत पलत सवार लिया जिन्हें परमात्मा नू पछाण लिया मतलब परमात्मा नाल सांझ बना ली। पछाण दा मतलब है रब नाल सांझ बना लेनी दिलों परमात्मा दे सिस्टम नू नियमां नू प्यार करन लग जाना ये रब नाल सांझ है। रब दे सिस्टम नू प्यार करना रब दे नियमां नू प्यार करना ये रब नाल सांझ बनाउणी हुंदा है। सो एहो जे सेवक जिहड़े है कहिंदे तोड़ नभा दिंदे है जेडे गुरु दे सेवक है ये रब दे सेवकां दी गल चलदी ना। गुरु दे सेवक भी इसे तरह क्योंकि गुरु गुर परमेश्वर एको जान जेडे साडे गुरु साहब सानू दसदे है ये भी परमेश्वर का हुक्म है परमात्मा के नियमों बारे सानू समझाउंदे है। हुण जेडे गुरु साहब नाल रहण वाले है वह भी उस तरह परमात्मा नू मनन वाले है गुरबाणी ज्ञान के अधीन चलते हैं। हुण जदों भाई दया सिंह भाई धर्म सिंह भाई मान सिंह इन्हां नूं गुरु गोबिंद सिंह सच्चे पातशाह ने दसिया होया सी वी तारियां दी सेध सेध ऐ आ जिओ इधर नूं उत्थे पहुंच गए। जदों माछीवाड़े दे जंगल विच आ के वेख्या ते गुरु साहब सच्चे पातशाह कंडियां दी सेज विछाई टिंड दा सराहणा ला के पए हुण 21 दसंबर नूं सवेर वेले सतपोह नूं विछोड़ा पिया सी। 21 दसंबर 6 दी रात नूं भी आराम नहीं कीता 20 दी रात 20 दसंबर जिहड़ा पिछे लंघिया 20 भी आराम नहीं कीता 21 नूं सवेर नूं सारी रात तुरदे रहे 21 ਨੂੰ ਵਿਛੋੜਾ ਪੈ ਗਿਆ 22 ਨੂੰ ਵੀ ਆਰਾਮ ਨਹੀਂ ਕੀਤਾ ਚਮਕੌਰ ਦੀ ਗੜੀ ਚ ਸਾਰੀ ਰਾਤ ਜਾਗਦਿਆਂ ਦੀ ਲੰਘੀ 23 ਨੂੰ ਚਮਕੌਰ ਦਾ ਜੰਗ ਹੋਇਆ 23 ਰਾਤ ਨੂੰ ਫਿਰ ਗੁਰੂ ਜੀ ਚਮਕੌਰ ਦੀ ਗੜੀ ਚੋਂ ਨਿਕਲੇ ਫਿਰ ਨਹੀਂ ਆਰਾਮ ਕੀਤਾ ਤੇ 24 ਦੀ ਸਵੇਰ ਹੈ ਦਸੰਬਰ ਦੀ 3 ਦਿਨ ਹੋ ਗਏ 3 ਦਿਨ 3 ਰਾਤਾਂ ਲੰਘ ਗਈਆਂ ਆਰਾਮ ਕੀਤਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇਹ ਫਿਰ ਦਇਆ ਸਿੰਘ ਹੋਣੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਏਦਾਂ ਕੰਡਿਆਂ ਤੇ ਪਿਆਂ ਨੂੰ ਵੇਖ ਕੇ ਇਹ ਕਹਿੰਦੇ ਬੁਲਾਈਏ ਨਾ ਆਵਾਜ਼ ਨਾ ਦਈਏ ਆਵਾਜ਼ ਨਾ ਦਈਏ ਬੁਲਾਈਏ ਨਾ ਗੁਰੂ ਸਾਹਿਬ ਆਰਾਮ ਕਰਦੇ ਹੈ ਆਰਾਮ ਕਰਨ ਦਈਏ ਆਪਣੀ ਮੌਜ ਵਿੱਚ ਪਏ ਹੈ ਤੇ ਪਏ ਰਹਿਣਗੇ ਸਗੋਂ ਇਹ ਤੇ ਆਪਣੇ ਵੱਲੋਂ ਵੇਖਦੇ ਆ ਕਦੇ ਜੰਗਲਾਂ 'ਚ ਜਾਨਵਰ ਬੋਲਦੇ ਆ ਪੰਛੀ ਬੋਲਦੇ ਆ ਇਹਨਾਂ ਦਾ ਤੇ ਜੀ ਕਰਦਾ ਪੰਛੀ ਵੀ ਨਾ ਬੋਲਣ ਹੁਣ ਆਰਾਮ ਕਰਨ ਦੇ ਇੰਨੇ ਦਿਨ ਹੋ ਗਏ ਗੁਰੂ ਸਾਹਿਬ ਨੇ ਆਰਾਮ ਨਹੀਂ ਕੀਤਾ ਪਿਆਰ ਬਹੁਤ ਕਰਦੇ ਆ ਕਰਨ ਵੀ ਕਿਉਂ ਨਾ ਸਭ ਕੁਝ ਵਾਰਨ ਦੀ ਬਿਰਤੀ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਆਗੂ ਕਿੱਥੇ ਲੱਭ ਸਕਦਾ ਹੈ ਉਹਨਾਂ ਨੇ ਸਭ ਕੁਝ ਆਪਣਾ ਵਾਰ ਕੇ ਕੰਡਿਆਂ ਦੀ ਸੇਜ ਤੇ ਪਿਆਂ ਨੂੰ ਵੇਖ ਕੇ ਨਾ ਤੇ ਦਇਆ ਸਿੰਘ ਹੋਣੀ ਤੇ ਕਹਿੰਦੇ ਐ ਭੁੱਬਾਂ ਮਾਰਦੇ ਸੀ ਜੰਗਲ ਦੇ ਜਾਨਵਰੋ ਬੋਲੋ ਨਾ ਸੁੱਤਾ ਜਾਗ ਪਵੇ ਨਾ ਮਾਹੀ ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ ਜੰਗਲ ਦੇ ਜਾਨਵਰੋ ਸੁੱਤਾ ਜਾਗ ਪਵੇ ਨਾ ਮਾਹੀ जंगल से जानवरो सुता जाय परे ना माही जंगल से जानवरो जंगल से जानवरो सुता जाग करे ना माही कन्या दी सेज बिछाई पए गुरु साहब उथे फिर दया सिंह ने आख्या जीवें कलगियां वालिया चन माइया कुछ जाद है बीती बताई तेनू हीरे जड़े रंगीले भकूड़िया विच रहिंदी लोरियां दिंदी सी ताई तेनू मता पिंडे ते कोई चरीत आ जाए खरवी उंगल ना किसे सुहाई तेनू मां ने समझ के बर्फ दा चन चिट्टा तत्ती वाह ना चन ना लाई तेनू रता रह गया वट जे बिस्तरे दे राती रखिया उन्हें जगाई तेनू मैं हैरान हां गुजरी दिया सोहल फुला नींद सूला ते किस तरह आई आई कन्या दे किवें पै गए मन मर्द दी अख खुलदी है गुरु जी नू पुछदे मर्द कन्या दी सेज ते इत्थे किवें नींद आ गई कहिंदे कलगियां वाले कहिंदे आ मैं भी सूल सां सूलां विच सूलां वांगू सूला एक ना सूल चुभाई मैनू दया सिंह जे सच तू पुछना है ऐसी नींद ना कदे भी आई गुरु जी कहते एहो जी नींद नहीं कदी आई क्यों क्योंकि जेड़े करजाई दा कहते करजा लै जे बंदा सौखा होके सौंदा है मेरे वड्डे पुत शहीद हो गए मेरा करजा लै गया किते ना किते मन विच सी भी की पता लगता है ऐडे ऐडे करने परचे पहन के किते कोई डोल ही ना जावे की पता लगता किन्ने कदों डोल जाना मैनू हमेशा ये बनिया रहिंदा सी किते डोल ना जावे कहिंदे अजीत सिंह भी पूरे नंबर लैके पास होया जुझार सिंह भी पूरे नंबर लैके पास होया कहिंदे दोवें मेरिया अखां दे सामने को को के शहीद हो गए कट्टे ते गए टुकड़े टुकड़े ते हो गए पर मन उन्हां ने डुलाया नहीं ते मेरी जान बहुत सौखी हुई आ चीज वेख के भी इन्ने कैम मेरे पुत्र बाकी जिन्ने नाल मेरे सिंह सी भी जिन्हां नूं मैं भरोसा करता सी जिन्हां ते मैं विश्वास करता सी मेरा विश्वास ते नहीं तोड़िया इन्हां ने मेरा भरोसा ते नहीं तोड़िया हुण मैं कहिंदा सी भी मेरा एक एक सिंह सवा सवा लख वर्ग है बन के विखाया है मेरे पुत्तां ने भी पूरी कसर नहीं छड्डी कोई हुण जे किते माड़ा मोटा डोल जांदे फिर हुण बहुत सौखा मैं हुण शक नहीं रहा कोई भी जिदां दे रोल मॉडल मैं बनाउणा चाहुंदा सी उदां दे बंदे बने जिहड़ी घाड़त घड़नी चाहुंदा सी दिमाग दी ओह घड़ी गई है जो मैं चाहता सी उवें होया है गुरु साहब कहते हैं मैनू बड़ी खुशी है ता करके दया सिंह मैं कंडिया ते पिया भी बहुत आनंद च पिया सी भी जेड़ी जो मेरा मिशन है ना जो मेरा एम है मैं अपने एम विच कामयाब होया उधर नू वधिया मेरा टीचा जेड़ा है ना वो सफल हो रहा मैं अपने टीचे च जेड़ा मेरा टीचा बनाया होया सी उहदे च मैं सफल हो रहा ਤੇ ਜਦੋਂ ਬੰਦਾ ਉਧਰ ਨੂੰ ਸਫਲ ਹੁੰਦਾ ਹੈ ਉਹ ਕਿਤੇ ਨਾ ਕਿਤੇ ਖੁਸ਼ ਰਹਿੰਦਾ ਹੈ ਉਹ ਫਿਰ ਰਸਤੇ ਦੇ ਵਿੱਚ ਆਉਣ ਵਾਲੀਆਂ ਦੁੱਖ ਤਕਲੀਫਾਂ ਨੂੰ ਨਹੀਂ ਵੇਖਦਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਕੰਡਿਆਂ ਤੇ ਪੈ ਕੇ ਵੀ ਖੁਸ਼ ਨੇ ਕਹਿੰਦੇ ਬਹੁਤ ਖੁਸ਼ ਹਾਂ ਮੈਂ ਮੇਰੀ ਰੀਝ ਪੂਰੀ ਕਰਤੀ ਮੈਂ ਚਾਹੁੰਦਾ ਸੀ ਵੀ ਐਂ ਹੋਵੇ ਉਵੇਂ ਹੀ ਹੋਇਆ ਜੋ ਮੈਂ ਚਾਹਿਆ ਉਦੋਂ ਵੱਧ ਕੇ ਬਣ ਕੇ ਵਿਖਾਇਆ ਉਦੋਂ ਵੱਧ ਵੱਧ ਕੇ ਨਾ ਬਣ ਕੇ ਵਿਖਾਇਆ ਸਿੰਘਾਂ ਨੇ ਥੱਲੇ ਨਹੀਂ ਰਿਹਾ ਕੋਈ ਨਹੀਂ ਡੋਲਿਆ ਬੜੇ ਕਾਇਮ ਰਹੇ ਸਾਰੇ ਇਹ ਗੱਲ ਹੈ ਖੁਸ਼ੀ ਵਾਲੀ ਆਹ ਹੈ ਜਿਹੜੀ ਬੰਦੇ ਨੂੰ ਅੰਦਰੋਂ ਕਾਇਮ ਕਰ ਦਿੰਦੀ ਹੈ ਲਓ ਪਿਆਰਿਓ ਹੁਣ ਸੁਣੋ ਧਿਆਨ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਦਇਆ ਸਿੰਘ ਹੋਣੀ ਕਹਿੰਦੇ ਮਹਾਰਾਜ ਹੁਣ ਫਿਰ ਮਾਛੀਵਾੜ ਦੇ ਜੰਗਲ ਚੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਹੁਣ ਇਸ਼ਨਾਨ ਕਰਨਾ ਇਸ਼ਨਾਨ ਕਰੀਏ ਫਿਰ ਕਹਿੰਦੇ ਉਹ ਖੂਹ ਹੈ ਜੀ, ਨੇੜੇ ਬਾਗ ਹੈ, ਬਾਗ ਦੇ ਵਿੱਚ ਖੂਹ ਹੈ। ਗੁਲਾਬੇ ਪੰਜਾਬੇ ਦਾ ਸੀ ਖੂਹ, ਬਾਗ ਵੀ ਲਾਇਆ ਹੋਇਆ ਸੀ। ਕਹਿੰਦੇ ਖੂਹ ਤੇ ਮਹਾਰਾਜ ਇਸ਼ਨਾਨ ਕਰ। ਕਹਿੰਦੇ ਚਲੋ ਭਾਈ, ਕਹਿੰਦੇ ਜਦੋਂ ਗੁਰੂ ਸਾਹਿਬ ਜੀ ਉੱਠ ਕੇ ਤੁਰਨ ਲੱਗੇ ਰਾਤ ਨੂੰ ਤੇ ਸੀ ਸਰੀਰ ਗਰਮ, ਕੰਡੇ ਵੀ ਵੱਜਦੇ ਰਹੇ, ਝਾੜੀਆਂ ਚ ਅੜਦਿਆਂ ਦਾ ਚੋਲਾ ਵੀ ਪਾਟ ਗਿਆ, ਪਜਾਮੀ ਕਈ ਥਾਂ ਤੋਂ ਪਾਟੀ ਪਈ ਹੈ, ਖੂਨ ਚੱਲਦਾ, ਰਾਤ ਤੇ ਸੀ ਗਰਮ ਤੁਰੇ ਆਏ। ਜਦੋਂ ਸਵੇਰੇ ਉੱਠ ਕੇ ਤੁਰਨ ਲੱਗੇ ਤੇ ਪਲਾਂਘ ਨਹੀਂ ਪੱਟੀ ਗਈ। ਕਹਿੰਦੇ ਜਦੋਂ ਪਲਾਂਘ ਨਾ ਪੱਟੀ ਗਈ, ਫਿਰ ਮਾਨ ਸਿੰਘ ਤਕੜਾ ਸੀ ਸਰੀਰ ਦਾ, ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ। ਮਾਨ ਸਿੰਘ ਕਹਿੰਦਾ ਜੀ ਮੈਨੂੰ ਤੁਸੀਂ ਹੁਕਮ ਕਰੋ ਮਹਾਰਾਜ, ਮੈਂ ਤੁਹਾਨੂੰ ਗੋਦੀ ਚੱਕ ਲਾਂ। ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਤੁਹਾਨੂੰ ਕੰਧਾੜੇ ਚੱਕ ਲਾਂ। ਮਹਾਰਾਜ ਨੇ ਉਹਨੂੰ ਰੋਕਿਆ ਨਹੀਂ, ਉਹਨੇ ਫਿਰ ਬਸ ਇੰਨਾ ਵੇਖ ਲਿਆ ਨਾ ਮੈਨੂੰ ਚੁੱਪ ਕਰਕੇ ਗੁਰੂ ਜੀ, ਉਹਨੇ ਫਿਰ ਗੁਰੂ ਸਾਹਿਬ ਨੂੰ ਫਟਾਫਟ ਚੁੱਕ ਲਿਆ ਗੋਦੀ, ਤੁਰਿਆ ਨਹੀਂ ਸੀ ਜਾਂਦਾ, ਚੱਕ ਕੇ ਗੁਰੂ ਗੋਬਿੰਦ ਸਿੰਘ ਨੂੰ ਮਾਛੀਵਾੜ ਦੇ ਜੰਗਲ ਚੋਂ ਗੋਦ ਚ ਚੱਕ ਕੇ ਤੇ ਗੁਲਾਬੇ ਪੰਜਾਬੇ ਦੇ ਖੂਹ ਤੇ ਲੈ ਕੇ ਗਿਆ। ਹੁਣ ਜਦੋਂ ਉੱਥੇ ਖੂਹ ਤੇ ਪਹੁੰਚ ਗਏ ਤੇ ਉੱਥੇ ਫਿਰ ਗੁਰੂ ਸਾਹਿਬ ਕਹਿੰਦੇ ਆ, ਕਹਿੰਦੇ ਜਿਵੇਂ ਹੁਣ ਆਪਾਂ ਇੱਦਾਂ ਵੀ ਆ ਦੇਣਾ ਤੁਹਾਡਾ ਦਿੱਤਾ ਕਿਵੇਂ ਜਾਊਗਾ, ਆ ਤੁਹਾਡਾ ਦੇਣਾ ਦਿੱਤਾ ਕਿੱਥੇ ਜਾਊਗਾ, ਇੰਨੀ ਇੰਨੀ ਤੁਸੀਂ ਵੀ ਸਿਰ ਧੜ ਦੀ ਬਾਜੀ ਤੱਕ ਲਾ ਦਿੱਤੀ, ਪਹਿਲਾਂ ਤੇ ਲੜੇ ਹੋ, ਘਰ ਬਾਰ ਛੱਡ ਕੇ ਆਏ ਹੋ, ਫਿਰ ਤੁਸੀਂ ਅਨੰਦਪੁਰ ਸਾਹਿਬ ਮੇਰੇ ਨਾਲ ਹੀ ਸੀ, ਫਿਰ ਅੱਜ ਸਰਸਾ ਪਾਰ ਕੀਤਾ ਉੱਥੇ ਵੀ ਨਾਲ ਹੀ ਰਹੇ, ਫਿਰ ਚਮਕੌਰ ਦੀ ਗੜੀ ਚ ਲੜੇ ਵੀ ਹੋ, ਧੰਨ ਹੋ ਪਿਆਰੇ ਹੋ ਮਹਾਰਾਜ ਕਹਿੰਦੇ ਧੰਨ। ਉੱਥੇ ਫਿਰ ਮਾਨ ਸਿੰਘ ਨੇ ਕਿਹਾ ਦਇਆ ਸਿੰਘ ਹੋਣੀ, ਧਰਮ ਸਿੰਘ ਹੋਣੀ ਕੋਲੀ ਖੜੇ ਹੈ, ਅੱਜ ਮਹਾਰਾਜ ਕਹਿੰਦੇ ਮੈਨੂੰ ਚੱਕ ਕੇ ਲਿਆਇਆ ਵੇਖ। ਕਹਿੰਦਾ ਮਹਾਰਾਜ ਤੁਹਾਨੂੰ ਚੱਕਣ ਦਾ ਕੋਈ ਮੈਨੂੰ ਭਾਰ ਲੱਗਣਾ, ਗੁਰੂ ਗੋਬਿੰਦ ਸਿੰਘ ਨੂੰ ਗੋਦੀ ਚੱਕਣ ਦੀ ਮੈਨੂੰ ਤਕਲੀਫ ਹੋਊ ਕਿਤੇ, ਤੁਸੀਂ ਪਤਾ ਨਹੀਂ ਕਿੰਨਿਆਂ ਕੁ ਦਾ ਭਾਰ ਚੱਕੀ ਫਿਰਦੇ ਹੋ, ਕਿੰਨਿਆਂ ਕੁ ਦੀਆਂ ਤਕਲੀਫਾਂ ਚੱਕੀ ਫਿਰਦੇ ਹੋ, ਕਿੰਨੇ ਲੋਕਾਂ ਨੂੰ ਹਸਾਉਣ ਵਾਸਤੇ ਤੁਸੀਂ ਆਪਣੇ ਸਾਰਾ ਕੁਝ ਹੀ ਲੁਟਾ ਦਿੱਤਾ, ਲੋਕਾਂ ਦੇ ਦਿਮਾਗ 'ਚ ਗੱਲ ਬਹਿ ਜੇ, ਤੁਸੀਂ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੋ ਤੇ ਮੈਨੂੰ ਇਹਨੇ ਨਾਲ ਕੀ ਹੋ ਚੱਲਿਆ, ਮੈਂ ਜੇ ਗੋਦੀ ਚੱਕ ਲਿਆ। ਬਾਕੀ ਗੁਰੂ ਗੋਬਿੰਦ ਸਿੰਘ ਜੀ ਅਸੀਂ ਆਪਣੇ ਆਪ ਨੂੰ ਬੈ ਕਰ ਚੁੱਕੇ ਹਾਂ, ਜਿੱਤੇ ਜਿੱਤੇ ਦੇ ਤੁਹਾਡੇ ਨਾਲ ਵਾਅਦਾ ਕੀਤਾ ਅੰਮ੍ਰਿਤ ਛਕਿਆ ਸਿੰਘ ਸਜੇ ਤੁਹਾਡੇ ਨਾਲ ਆਏ, ਉਹਦੇ ਦੇ ਅਸੀਂ ਆਪਣੇ ਆਪ ਨੂੰ ਬੈ ਕਰ ਚੁੱਕੇ ਹਾਂ, ਕਬਜ਼ਾ ਹੀ ਲੈਣਾ, ਜਿੱਦੇ ਕਹੋਗੇ ਉਦੇ ਹੀ ਲੈ ਲਿਓ। ਆਖੋ ਸਤਨਾਮ, ਹੁਣ ਤੇ ਤੁਸੀਂ ਕਬਜ਼ਾ ਲੈਣਾ, ਜੇ ਤੇ ਕਹਿ ਦਿੰਦੇ ਅਨੰਦਪੁਰ ਸਾਹਿਬ ਵੀ ਚਲੋ ਲੜੋ ਉੱਥੇ ਮਰ ਜਾਂਦੇ, ਜੇ ਕਹਿ ਦਿੰਦੇ ਚਮਕੌਰ ਦੀ ਗੜੀ ਚ ਲੜ ਕੇ ਮਰੋ ਅਸੀਂ ਉੱਥੇ ਮਰ ਜਾਂਦੇ। ਹੁਣ ਜਿੱਦੇ ਕਿਤੇ ਤੁਹਾਡਾ ਜੀ ਕੀਤਾ ਉਹਦੇ ਇਸ਼ਾਰਾ ਕਰਦੇ ਹੋ ਵੀ ਚਲੋ ਬਈ ਮਾਨ ਸਿੰਘਾ ਚੱਲ, ਟੁਕੜੇ ਟੁਕੜੇ ਹੋ ਕੇ ਆਪਾਂ ਕੁਰਬਾਨ ਕਰਾਂਗੇ, ਬੈ ਕਰੀ ਬੈਠੇ ਹਾਂ, ਬਸ ਕਬਜ਼ਾ ਲੈਣਾ, ਜਿੱਦੇ ਕਹੋਗੇ ਹਾਜ਼ਰ ਰਹਿ ਜਾ। ਇਦਾਂ ਦੇ ਸੀ, ਪਰ ਇਹ ਪਤਾ ਕਿਉਂ ਸੀ? ਕਿਉਂਕਿ ਗੁਰੂ ਗੋਬਿੰਦ ਸਿੰਘ ਖੁਦ ਜਾਨ ਵਾਰਨ ਵਾਲੇ ਸੀ, ਉਹਨਾਂ ਦੇ ਜਾਨ ਉਹਦੇ ਤੋਂ ਵਾਰਨ ਨੂੰ ਜੀ ਕਰਦਾ ਜਿਹੜਾ ਜਾਨ ਵਾਰਨ ਵਾਲਾ ਹੋਵੇ, ਕੁਰਬਾਨ ਹੋਣ ਨੂੰ ਉਹਦੇ ਤੋਂ ਜੀ ਕਰਦਾ ਜਿਹੜਾ ਕੁਰਬਾਨ ਖੁਦ ਹੋਣ ਵਾਲਾ ਹੋਵੇ। ਇਹ ਚੇਤਾ ਰੱਖਿਓ, ਅੱਜ ਦੇ ਜਿਹੜੇ ਸਾਡੇ ਆਗੂ ਨੇ ਸਾਨੂੰ ਪਤਾ ਹੀ ਹੈ ਵੀ ਯਾਰ ਆਪ ਦੀਆਂ ਜੇਬਾਂ ਜਿਹੀਆਂ ਭਰਦੇ ਆ, ਆਪ ਦਾ ਹੀ ਬਣਾਈ ਜਾਂਦੇ ਆ, ਫਿਰ ਜਿਹੜੇ ਜੇਬਾਂ ਭਰਨ ਵਾਲੇ ਆਗੂ ਹੋਣਗੇ ਫਿਰ ਉਹਨਾਂ ਦੇ ਮਗਰ ਲੱਗਣ ਵਾਲੇ ਵੀ ਜੇਬਾਂ ਭਰਨ ਵਾਲੇ ਹੀ ਹੋਣਗੇ, ਵੀ ਚੱਲ ਭੇਲੀ ਫੁੱਟੂ ਤੇ ਭੋਰਾ ਮਿਲੂ, ਇਹੀ ਹੁਣ ਹੋ ਜਾਂਦਾ ਨਾ ਫਿਰ, ਵੀ ਚੱਲ ਜੇ ਇਹ ਕੁਝ ਆਊ ਇਹਦੇ ਕੋਲੇ ਫਿਰ ਸਾਡੇ ਕੋਲੇ ਵੀ ਆਊ, ਐਂ ਸੋਚਦਾ। ਜਦੋਂ ਅੱਗੇ ਪਤਾ ਹੋਵੇ ਵੀ ਯਾਰ ਇਹ ਤੇ ਪਰਵਾਹ ਹੀ ਨਹੀਂ ਮੰਨਦਾ, ਅੱਗੇ ਅੱਗੇ ਲੱਗੇ ਆਗੂ ਤੇ ਬੱਚੇ ਮਾਰੀ ਜਾਂਦਾ ਆਪਣੇ ਤੇ, ਅਗਲਾ ਕਹਿੰਦਾ ਜੇ ਇਹ ਚਾਰ ਮਾਰ ਸਕਦਾ ਫਿਰ ਮੈਂ ਕਿਉਂ ਨਾ ਮਾਰਾਂ ਇੱਕ ਅੱਧਾ, ਮੈਂ ਕਿਉਂ ਨਾ ਇਹਦੇ ਮਗਰ ਤੁਰਾਂ। ਕੁਰਬਾਨ ਹੋਣ ਵਾਲਿਆਂ ਨੂੰ ਵੇਖ ਕੇ ਕੁਰਬਾਨੀ ਦਾ ਜਜ਼ਬਾ ਭਰਿਆ ਜਾਂਦਾ ਅੰਦਰ, ਤੇ ਲੁਟੇਰੇ ਜਿਹੜੇ ਹੁੰਦੇ ਆ ਆਗੂ ਜਦੋਂ ਲੁਟੇਰੇ ਹੋ ਜਾਂਦੇ ਆ ਫਿਰ ਸਾਰੇ ਲੁੱਟ, ਅਗਲਾ ਕਹਿੰਦਾ ਯਾਰ ਉਹ ਵੀ ਤੇ ਖਾਈ ਜਾਂਦੇ ਆਪਾਂ ਕੀ ਕਰ ਲਓ ਯਾਰ, ਉਹਨਾਂ ਦਾ ਕੀ ਵਿਗੜ ਗਿਆ, ਅਗਲਾ ਕਰੋੜਾਂ ਦਾ ਘਪਲਾ ਕਰ ਗਿਆ ਮੈਂ ਲੱਖਾਂ ਦਾ ਕਰ ਲੂੰ, ਫਿਰ ਕੀ ਫਰਕ ਪੈ ਜੂ, ਬੇੜਾ ਸਾਡਾ ਹੁਣ ਐਂ ਗਰਕ ਹੋਇਆ। ਉਦੋਂ ਜਜ਼ਬਾ ਹੀ ਇੱਕੋ ਜਿਹਾ ਸੀ, ਗੁਰੂ ਵੀ ਉਹੋ ਜਿਹਾ, ਸਿੱਖ ਵੀ ਉਹੋ ਜਿਹੇ, ਦਾਦੇ ਵੀ ਉਹੋ ਜਿਹੇ, ਪੜਦਾਦੇ ਵੀ ਉਹੋ ਜਿਹੇ, ਸਾਰੇ ਇੱਕੋ ਜਿਹੇ ਸੀ। ਐ ਤੇ ਪਤਾ ਹੀ ਨਹੀਂ ਸੀ ਹੁੰਦਾ ਵੀ ਗੁਰੂ ਘਰੇ ਖਾਣ ਵੀ ਜਾਈਦਾ ਹੁੰਦਾ, ਐ ਤੇ ਹੈ ਹੀ ਨਹੀਂ ਸੀ ਕਿਸੇ ਦੇ ਮਨ ਚ ਵੀ ਕੁਛ ਲੈਣ ਜਾਈਦਾ। ਅਗਲਾ ਸਿਰ ਤੇ ਬੋਰੀਆਂ ਚੱਕ ਕੇ ਲੈ ਕੇ ਜਾਂਦਾ ਸੀ ਵੀ ਦੇ ਕੇ ਆਈਏ ਯਾਰ, ਉੱਥੇ ਐ ਨਹੀਂ ਸੀ। ਅਗਲਾ ਕਹਿੰਦਾ ਵੀ ਗੋਲਕ ਮੇਰੀ ਕਿਵੇਂ ਬਣੂ। ਅੱਜ ਕੱਲ ਤੇ ਯਾ ਖੁਦਾਇਆ ਹਵਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਖੁਦਾ ਕੇ ਘਰ ਕੀ ਕਿਆ ਬਾਤ ਹੈ, ਉਹ ਤੋਂ ਖੁਦਾ ਕੋ ਵੇਚ ਦੇਤੇ ਹੈ। ਇੱਥੇ ਤੇ ਲੋਕੀ ਰੱਬ ਵੇਚ ਦੇਣ ਜੇ ਰੱਬ ਮਿਲ ਜੇ, ਅੱਜ ਜ਼ਮਾਨਾ ਬਦਲ ਗਿਆ। ਸੋ ਉਹ ਲੀ ਏਦਾਂ ਦੀ ਸੀ ਜੀ, ਲੀ ਏਦਾਂ ਦੀ ਪਾਈ ਸੀ ਗੁਰੂ ਸਾਹਿਬ ਨੇ ਵੀ ਮਗਰ ਆ ਹੀ ਉਹ ਸਕਦਾ ਸੀ ਜਿਹੜਾ ਕੁਰਬਾਨ ਹੋਣ ਵਾਲਾ, ਤੇ ਜਿੰਨੇ ਸਵਾਰਥੀ ਸੀ ਉਹ ਨਾਲ ਨਹੀਂ ਸੀ ਤੁਰੇ ਗੁਰੂ ਸਾਹਿਬ ਦੇ, ਉਹ ਤੇ ਪਿੱਛੇ ਹੀ ਰਹਿ ਗਏ ਸੀ, ਉਹ ਤੇ ਫੇਲ ਹੁੰਦੇ ਗਏ ਸਾਰੇ। ਤਾਂ ਕਰਕੇ ਜਦੋਂ ਕੁਰਬਾਨ ਹੋਣ ਵਾਲੇ ਆਗੂ ਹੋਣਗੇ ਫਿਰ ਕੁਰਬਾਨ ਹੋਣ ਨੂੰ ਜੀ ਕਰੇਗਾ, ਆਪਣਾ ਆਪ ਲਟਾਉਣ ਨੂੰ ਜੀ ਕਰੇਗਾ। ਤੇ ਧਰਮ ਦਾ ਅਰਥ ਹੀ ਕੁਝ ਵਾਰਨਾ ਹੁੰਦਾ ਹੈ, ਕੁਰਬਾਨ ਕਰਨਾ ਹੁੰਦਾ ਹੈ। ਇਕੱਠਾ ਕਰਨ ਨੂੰ ਧਰਮ ਨਹੀਂ ਕਹਿੰਦੇ, ਲਟਾਉਣ ਨੂੰ ਧਰਮ ਕਹਿੰਦੇ, ਆਪਣੀ ਆਪਣੀ ਸੇਵਾ ਦੇਣ ਨੂੰ ਧਰਮ ਕਹਿੰਦੇ ਹੈ। ਵੇਖੋ ਨਾ ਪਿਆਰਿਓ, ਧਰਮ ਅਸਲ ਕੀ ਹੈ? ਸੇਵਾ ਕਰਨੀ, ਸੇਵਾ ਕਰਾਉਣੀ, ਇਹ ਧਰਮ ਹੈ। ਇੱਕ ਹੈ ਸੇਵਾ ਕਰਨੀ, ਕੁਰਬਾਨ ਮੈਂ ਕੀ ਕਰ ਸਕਦਾ। ਇੱਕ ਤੇ ਹੈ ਵੀ ਅਗਲਾ ਮੈਂ ਦੀਵਾਨ ਚ ਗਿਆ ਮੇਰੇ ਲਈ ਦਰੀ ਵਿਛਾਓ, ਵਿਛ ਗਈ। ਹੁਣ ਮੈਂ ਪੰਗਤ ਵਿੱਚ ਬਹਿਣਾ ਚਾਹੁੰਦਾ ਇੱਥੇ ਟਾਟ ਵਿਛਾਓ, ਕਹਿੰਦੇ ਜੀ ਵਿਛ ਗਿਆ। ਹੁਣ ਬਾਟੀ ਵੀ ਲਿਆਓ ਕੋਈ ਜਣਾ ਮੇਰੇ ਲਈ, ਕੋਈ ਬਾਟੀ ਲੈ ਆਇਆ। ਹੁਣ ਮੇਰੇ ਲਈ ਦਾਲ ਲਿਆਓ, ਕੋਈ ਦਾਲ ਲੈ ਕੇ ਆਓ। ਹੁਣ ਮੈਨੂੰ ਰੋਟੀ ਵੀ ਤੇ ਦਿਓ ਲਿਆ ਕੇ ਭਾਈ, ਮੈਂ ਕਦੇ ਕਦੋਂ ਦਾ ਬੈਠਾ। ਹੁਣ ਅਗਲੇ ਨੇ ਪ੍ਰਸ਼ਾਦਾ ਤੇਰੇ ਹੱਥ ਤੇ ਰੱਖਤਾ, ਹੁਣ ਮੇਰੇ ਭਾਂਡੇ ਵੀ ਚੱਕੋ ਕੋਈ, ਹੁਣ ਭਾਂਡੇ ਵੀ ਚੱਕ ਲਏ, ਹੁਣ ਕੋਈ ਟਰਾਲੀ ਦੱਸੋ ਕਿੱਥੇ ਹੈ, ਲੈ ਕੇ ਵੀ ਜਾਓ ਘਰ ਨੂੰ, ਹੁਣ ਛੱਡ ਕੇ ਨਹੀਂ ਆਉਣਾ ਲੈ ਕੇ ਆਇਓ ਦੁਕਾਨਾਂ ਤੇ, ਘਰ ਵੀ ਪਹੁੰਚਾਓ ਸਾਡੇ, ਹੁਣ ਘਰ ਵੀ ਪਹੁੰਚਾ ਦਿੱਤਾ, ਹੁਣ ਕੱਲ ਨੂੰ ਫੇਰ ਲੈ ਕੇ ਆਇਓ, ਸਾਡੇ ਲਈ ਦਰੀਆਂ ਵਿਛਾਇਓ, ਸਾਡੇ ਲਈ ਟਾਟ ਵਿਛਾਇਓ, ਸਾਡੇ ਲਈ ਬਾਟੀਆਂ ਤਿਆਰ ਰੱਖਿਓ, ਸਬਜ਼ੀ ਵਧੀਆ ਬਣੀ ਹੋਵੇ ਫਿਰ ਰੋਟੀ ਪਾਣੀ ਖਵਾਇਓ, ਫਿਰ ਘਰੇ ਛੱਡ ਕੇ ਆਇਓ। ਇਹ ਕੀ ਹੈ? ਇਹ ਧਰਮ ਹੈ। ਪਰ ਧਰਮ ਪਤਾ ਕਿੱਦਾਂ ਐਦਾਂ ਹੈ ਵੀ ਯਾਰ ਚੱਲ ਰਿਹਾ ਸਾਰਾ ਕੁਛ, ਮੈਂ ਕੀ ਕਰਾਂ ਇਹਦੇ ਵਿੱਚ, ਮੈਂ ਯੋਗਦਾਨ ਪਾਵਾਂ ਕੀ? ਆਹ ਧਰਮ ਫਰਕ ਹੈ। ਕਈ ਬੰਦੇ ਇਦਾਂ ਦੇ ਹੋਣਗੇ ਜਿਹੜੇ ਐ ਪੁੱਛਣ ਆਏ ਹੋਣਗੇ ਪਿੰਡ ਵਾਲਿਆਂ ਨੂੰ, ਦੂਜੇ ਪਿੰਡ ਚੋਂ ਕਿਸੇ ਚੋਂ, ਵੀ ਕੋਈ ਸੇਵਾ ਹੋਈ ਭਾਈ ਸਾਨੂੰ ਦੱਸਿਓ, ਜੋੜੇ ਅਸੀਂ ਸਾਂਭ ਲਾਂਗੇ। ਕਿਸੇ ਨੇ ਆ ਕੇ ਕਿਹਾ ਹੋਣਾ ਲੰਗਰ ਚ ਅਸੀਂ ਲੱਗ ਜਾਂਗੇ, ਕੋਈ ਕਹਿੰਦਾ ਉਹ ਟ੍ਰੈਫਿਕ ਸਾਨੂੰ ਸੰਭਾਲ ਦਿਓ ਜੀ ਅਸੀਂ ਕਰ ਲਾਂਗੇ। ਕਈ ਕਹਿੰਦੇ ਹੋਣਗੇ ਭਾਂਡੇ ਮੈਨੂੰ ਵਰਤਾਉਣ ਤੇ ਰੱਖੇ, ਬਸ ਇਹ ਬਿਰਦੀ ਵਾਲੇ ਬੰਦੇ ਆ ਜਾਣ ਨਾ ਕਿਤੇ। ਇਹ ਹੁਣ ਕਿੰਨੇ ਕੁ ਹੋਣਗੇ? ਹਿਸਾਬ ਲਾਇਓ ਭਲਾ, ਲੀਡਰਾਂ ਦੀਆਂ ਗੱਲਾਂ ਨਾ ਕਰੋ ਆਪਣੀ ਗੱਲ ਕਰੋ, ਇਹ ਕਿੰਨੇ ਕੁ ਹੋਣਗੇ ਭਲਾ? ਇਹ ਨੇ 2-3%, 97-98% ਬਾਟੀ ਲਿਆਓ, ਤੇ 2% ਉਹ ਨੇ ਜਿਹੜਾ ਚੱਕ ਕੇ ਬਾਲਟੀ ਚੱਕ ਲੈਂਦਾ ਵੀ ਚੱਲੋ ਵਰਤਾ ਹੁਣ ਲੱਗ ਮੈਂ ਕਰਾਂ ਵੀ ਮੈਂ ਕੀ ਕਰਨਾ ਇੱਥੇ, ਮੇਰਾ ਯੋਗਦਾਨ ਕੀ ਪਿਆ ਇੱਥੇ, ਸਾਡਾ ਹਿੱਸਾ ਅਸੀਂ ਕੀ ਹਿੱਸਾ ਪਾਈਏ, ਮੈਂ ਯੋਗਦਾਨ ਕੀ ਪਾਵਾਂ? ਬਸ ਆਹ ਫਰਕ ਹੈ। ਜਿਹੜੇ ਕੁਝ ਦੇ ਰਹੇ ਆ ਇੱਥੇ ਉਹ ਧਰਮੀ ਨੇ, ਤੇ ਜਿਹੜੇ ਲੈ ਰਹੇ ਆ ਸੇਵਾ ਉਹ ਨਹੀਂ ਧਰਮੀ ਬਣ ਸਕਦੇ। ਇਹੋ ਜਿਹੇ ਬੰਦੇ ਭਾਵੇਂ ਜਿਹੜੇ ਮਰਜ਼ੀ ਫੀਲਡ ਵਿੱਚ ਚਲੇ ਜਾਣ ਨਿਕੰਮੇ ਰਹਿਣਗੇ। ਕਰਨ ਵਾਲਿਆਂ ਦੀ ਲੋੜ ਹੈ, ਕਰਾਉਣ ਵਾਲਿਆਂ ਦੀ। ਦੱਸੋ ਪਿਆਰਿਓ ਇੱਕ ਗੱਲ ਜਵਾਬ ਦਿਓ ਸਿੰਘੋ, ਘਰ ਵਿੱਚ ਕੰਮ ਸੇਵਾ ਕਰਨ ਵਾਲੇ ਮੰਜੀ ਤੇ ਬੈਠੇ ਪੁੱਤਾਂ ਦੀ ਲੋੜ ਹੈ ਕਿ ਭੱਜ ਭੱਜ ਕੇ ਕੰਮ ਤੁਹਾਡੀ ਸੇਵਾ ਕਰਨ ਦੀ ਲੋੜ? ਕਿਹਦੀ ਹੈ ਘਰ ਚ? ਕਰਨ ਵਾਲਿਆਂ ਦੀ। ਘਰ ਵਾਲੀ ਵੀ ਕਰੇ, ਮਾਂ ਵੀ ਆਪਣੀ ਡਿਊਟੀ ਕਰੇ, ਪੁੱਤ ਵੀ ਕਰੇ, ਪਿਓ ਵੀ ਕਰੇ, ਤਾਂ ਘਰ ਸੁਖੀ ਵੱਸਦਾ ਹੈ। ਤੇ ਜੇ ਸਾਰੇ ਮੰਜੇ ਤੇ ਬੈਠੇ ਹੁਣ ਆਲਸੀਆਂ ਦਾ ਟੱਬਰ ਹੋਵੇ, ਜਿਵੇਂ ਕਹਿੰਦੇ ਨੀ ਵੀ ਆਲਸੀ, ਅਸੀਂ ਤੇ ਸਾਰੇ ਆਲਸੀ ਏਦਾਂ ਦੇ, ਉਹ ਕਹਿੰਦੇ ਸਾਰੇ ਟੱਬਰ ਨੇ, ਕਹਿੰਦੇ ਉਹ ਕਹਿੰਦਾ ਅਖੇ ਇੰਨੇ ਆਲਸੀ ਸਾਰਾ ਟੱਬਰ ਵੀ ਉਹ ਫੂਕ ਮਾਰਨ ਨਾਲ ਉੱਠਿਆ ਕਰਦਾ ਦੀਵੇ ਨੂੰ। ਤੇ ਇੱਕ ਦਿਨ ਕਹਿੰਦੇ ਵਾਰੀ ਆ ਗਈ ਉਹ ਸਰ ਟੱਬਰ ਦੇ ਮੁਖੀ ਦੀ, ਉਹ ਕਰੇ ਵੀ ਹੁਣ ਬੁਝਾਈਏ ਕਿਵੇਂ, ਹਿੰਮਤ ਹੋਵੇ ਨਾ ਅੱਜ ਤੇਰੀ ਵਾਰੀ ਦੀਵਾ ਤੈਂ ਬੁਝਾਉਣਾ, ਉਹ ਕਹਿੰਦਾ ਅੱਜ ਤੇਰੀ ਵਾਰੀ ਤੈਂ ਬੁਝਾਉਣਾ, ਅੱਜ ਤੇਰੀ ਵਾਰੀ, ਅੱਜ ਜਿਹਦੀ ਵਾਰੀ ਆਈ ਉਹ ਅਰਦਾਸਾਂ ਲਗਵੇ, ਨੈਣਾ ਦੇਵੀਏ ਤੇਰੇ ਮੈਂ ਛਤਰ ਚੜਾਉਣ ਆਊ, ਆ ਬੁੱਝ ਜੇ ਦੀਵਾ। ਹੁਣ ਹਿੰਮਤ ਹੈ ਨਾ, ਹੁਣ ਇਹ ਹੁੰਦਾ ਹੁੰਦਾ ਨਹੀਂ ਵੀ ਅਗਲਾ ਕਵੇ ਅਰਦਾਸ ਕਰੇ ਤੇ ਦੀਵਾ ਬੁੱਝ, ਉਹ ਕੁਦਰਤੀ ਉਹੀ ਬੁੱਲਾ ਆ ਗਿਆ ਦੀਵਾ ਬੁੱਝ ਗਿਆ। ਉਹਦੇ ਨਾਲ ਵਾਲੀ ਘਰ ਵਾਲੀ ਕਹਿੰਦੀ ਸਾਰਾ ਟੱਬਰ ਕਹਿੰਦੇ ਲੈ ਹੁਣ ਤੈਨੂੰ ਵੇਖ ਲੈ ਕਿੰਨੀ ਚੜ੍ਹਾਈ ਚੜ੍ਹਨੀ ਪਊ ਵੀ ਦੀਵਾ ਤੇ ਬੁੱਝ ਗਿਆ ਹੁਣ ਕਿੱਥੇ ਚੜ੍ਹਨਾ ਪਊ। ਕਹਿੰਦੇ ਲੈ ਦੇਵੀ ਨੂੰ ਪਤਾ ਹੀ ਹੈ ਵੀ ਜਿਹੜਾ ਫੂਕ ਨੀ ਮਾਰ ਸਕਿਆ ਮੇਰੇ ਕੋਲੇ ਕਿਹੜਾ ਹਜੂ, ਵੀ ਦੇਵੀ ਕਿਹੜਾ ਕਮਲੀ, ਦੇਵੀ ਨੂੰ ਨੀ ਪਤਾ ਵੀ ਫੂਕ ਮਾਰਨ ਦੀ ਇਹਦੇ ਚ ਹਿੰਮਤ ਨੀ, ਇੱਥੇ ਚੜ੍ਹਾਈ ਚੜ੍ਹ ਜੂ। ਸੱਚੀ ਅਸੀਂ ਤੇ ਇੱਦਾਂ ਦੇ ਨਿਕੰਮੇ ਸਿਰੇ ਦੇ, ਦੱਸਿਓ ਭਾਈ ਕੋਈ ਸੇਵਾ ਇੱਦਾਂ ਦੇ। ਮੈਂ ਇੱਕ ਦਿਨ ਥੱਕਾ, ਮੈਂ ਸਫ਼ਰ ਜ਼ਿਆਦਾ ਕੀਤਾ, ਮੈਂ ਕਹਾਂ ਯਾਰ ਮੇਰੀਆਂ ਲੱਤਾਂ ਸੁੰਨ ਹੋਈਆਂ, ਜਿਵੇਂ ਸੌ ਨਹੀਂ ਜਾਂਦਾ ਬੰਦਾ ਵੀ 14 ਘੰਟੇ ਸਫ਼ਰ ਕੀਤਾ। ਤੇ ਸਾਡੇ ਇੱਕ ਬੰਦਾ ਮੈਨੂੰ ਕਹਿੰਦਾ ਉਰੇ ਲੱਤ ਲਿਆਓ, ਲੱਤ ਕੁੱਟੀ ਗਈ ਤੁਹਾਡੀ, ਉਰੇ ਆਓ ਕਹਿੰਦੇ ਲੱਤ ਕੁੱਟੀ ਗਈ। ਐਂ ਨਹੀਂ ਉਹਨੇ ਕਿਹਾ ਵੀ ਮੈਂ ਨੇੜੇ ਆ ਜਾ, ਕਹਿੰਦਾ ਉਰੇ ਲਿਆਓ ਮੇਰੇ ਤੱਕ, ਐਂ ਬੈਠਾ ਐਂ ਡੁੱਲ ਜਾ, ਲੱਤ ਪਹੁੰਚਾਓ ਮੇਰੇ ਕੋਲ, ਕਹਿੰਦਾ ਘੁੱਟ ਇੱਥੇ ਪਹੁੰਚਦੀ ਕਰੋ ਨੇੜੇ ਆਓ, ਕਹਿੰਦੇ ਐ ਆ ਹਿਸਾਬ ਕਿਤਾਬ ਹੈ ਸਾਡਾ। ਸੋ ਇਸ ਕਰਕੇ ਪਿਆਰਿਓ ਇਹ ਇਹ ਧਰਮ ਵਾਲਾ ਕੰਮ ਨਹੀਂ ਹੁੰਦਾ, ਇਹ ਹੁੰਦਾ ਇੱਕ ਹੁੰਦਾ ਸੇਵਾ ਕਰਾਉਣੀ, ਇੱਕ ਹੁੰਦਾ ਸੇਵਾ ਦੇਣੀ। ਸੇਵਾ ਦੇਣੀ ਸਰਵਿਸ ਕਰਨੀ, ਸੇਵਾ ਦੇਣੀ ਚਾਹੇ ਰਾਜਨੀਤੀ ਚ ਆ ਜਾਓ ਤਾਂ ਵੀ ਕੁਝ ਦੇਣ ਨਹੀਂ ਆਇਓ ਸੇਵਾ, ਤੇ ਧਰਮ ਵਾਲੇ ਪਾਸੇ ਆਓਗੇ ਤਾਂ ਵੀ ਇਹੀ ਕਰਿਓ ਕੁਛ ਦੇਣ। ਮੇਰੀ ਡਿਊਟੀ ਦੱਸੋ ਹਾਲ ਅੱਜ ਸਾਡਾ ਇਹ ਵੀ ਅਸੀਂ ਲੈਣ ਆਏ ਹਾਂ ਅਸੀਂ ਦੇਣ ਨਹੀਂ ਆਏ, ਬਹੁਤੀ ਗਿਣਤੀ ਸਾਡੀ ਇੱਦਾਂ, ਤੇ ਤਾਂ ਹੀ ਸਾਰਾ ਸਮਾਜ ਲੈਣ ਵਾਲਿਆਂ ਦਾ ਹੀ ਬਣਿਆ ਪਿਆ, ਕਰਨ ਵਾਲਾ ਕੋਈ ਵੀ ਨਹੀਂ ਇੱਥੇ, ਚਾਰੇ ਪਾਸੇ ਗੰਦ ਪਿਆ। ਵਿਦੇਸ਼ਾਂ ਵਿੱਚ ਬੱਚਾ ਬੱਚਾ ਕੰਮ ਕਰਦਾ, ਸਭ ਦਿੰਦੇ ਹੈ, ਆਪਣਾ ਹਿੱਸਾ ਪਾਉਂਦੇ ਆ ਸਮਾਜ ਵਿੱਚ, ਲੈਣ ਵਾਲੇ ਥੋੜ੍ਹਾ ਆ ਹਿੱਸਾ ਪਾਉਂਦੇ। ਅਸੀਂ ਤੇ ਇੰਨੇ ਨਿਕੰਮੇ ਆ, ਆ ਤਖ਼ਤ ਕੋਚਾਂ ਤੇ ਸਾਰਾ ਦਿਨ ਬਹਿਣਗੇ ਨਾ ਕਈ, ਸਾਰਾ ਦਿਨ ਤਾਸ਼ ਖੇਡਣੀ ਨਾ ਕਈਆਂ ਨੇ, ਲੰਚ ਟਾਈਮ ਹੀ ਆਉਂਦੇ ਨੇ ਘੰਟਾ ਕੁ ਦੁਪਹਿਰੇ ਚ ਵੀ ਰੋਟੀ ਪਾਣੀ ਖਾ ਆਈਏ, ਚਾਹ ਤਿੰਨ ਵਾਲੀ ਪੀ ਕੇ ਬਸ ਫਿਰ ਉੱਥੇ ਹੀ। ਏਦਾਂ ਹੀ ਹੁੰਦਾ ਨਾ ਵੀ ਬੜਾ ਜਦੋਂ ਵੀ ਬੱਲੇ ਬੱਲੇ ਵੀ ਅੱਜ ਤੇ ਕੰਮ ਬਹੁਤ ਕਰਕੇ ਆਇਆ, ਏਦਾਂ ਹੀ ਲੱਗਦਾ ਵੀ ਐਂ ਆ ਰਿਹਾ ਦੁਪਹਿਰੇ ਲੰਚ ਟਾਈਮ ਹਨਾ। ਤੇ ਕਈ ਏਡੇ ਨਿਕੰਮੇ ਨੇ, 6-6 ਮਹੀਨੇ ਸਾਥ ਬਹਿਣਗੇ ਉਹਦੇ ਉੱਤੇ ਹੀ, ਇੰਨੇ ਨਿਕੰਮੇ ਹੁੰਦੇ ਨੇ ਵੀ 6-6 ਮਹੀਨੇ ਉਹਦੇ ਥੱਲੇ ਝਾੜੂ ਨਹੀਂ ਲਾਉਂਦੇ, ਅਸੀਂ ਉਹੀ ਬਹਿਣਾ ਹੈ, ਇੰਨੀ ਹਿੰਮਤ ਨਹੀਂ ਹੁੰਦੀ ਤੀਆਂ ਚ, ਇੰਨੇ ਨਿਕੰਮੇ ਹੁੰਦੇ ਨੇ। ਹਮੇਸ਼ਾ ਉਹ ਭਾਲਦੇ ਆ ਜਿਹੜਾ ਸੇਵਾ ਕਰਨ ਵਾਲਾ ਹੋਵੇ ਸਾਡੀ, ਤੇ ਕੀ ਸਮਝਦੇ ਹੋ ਵੀ ਸਾਡੇ ਘਰੇ ਜੰਮਿਆ ਬੱਚਾ MLA ਬਣੂ ਜਿੱਦੇ ਉਹ ਸੇਵਾ ਕਰੂ ਲੋਕਾਂ ਦੀ, ਸਾਡੇ ਨਿਆਣੇ ਐਂ ਹੋਣਗੇ ਫਿਰ ਸਾਡੇ ਵਰਗੇ ਆਲਸੀ, ਜਦੋਂ ਅਸੀਂ ਨਹੀਂ ਸੇਵਾ ਕਰਦੇ ਤੇ ਬੱਚੇ ਤੁਹਾਡੇ ਲੀਡਰ ਇਦਾਂ ਦੇ ਬਣਨਗੇ, MLA ਇਦਾਂ ਦੇ ਬਣਾਓਗੇ, ਉਹ ਵੀ ਸਾਡੇ ਹੀ ਨੇ ਜਿਹੜੇ ਅੱਜ ਅਸੀਂ ਕਹਿੰਦੇ ਰਾਜਨੀਤਿਕ ਲੁੱਟ ਕੇ ਖਾ ਕੇ ਉਹ ਕਿਸੇ ਹੋਰ ਦੁਨੀਆ ਚ ਨਹੀਂ ਆਏ, ਉਹ ਸਾਡੇ ਹੀ ਬੱਚੇ ਨੇ, ਸਾਡਿਆਂ ਚੋਂ ਨਿਕਲੇ ਆ, ਆਪਾਂ ਜਿਹੇ ਜਿਹੇ ਆ ਉਹੇ ਜੀ ਉਹ ਨੇ, ਜਿੱਦਾਂ ਆਪਾਂ ਭਾਲਦੇ ਆ ਨਾ ਹੁਣ ਐਂ ਉਹ ਨੇ। ਤੁਹਾਡੇ ਚ ਕਈ ਬੰਦਿਆਂ ਨੇ ਜਾ ਕੇ ਧਰ ਅੱਗ ਬਾਲ ਲੈਣੀ, ਚਾਹ ਧਰ ਲੈਣੀ, ਪਤਾ ਵੀ ਘਰ ਵਾਲੀ ਉਹ ਲੱਗੀ ਪਈ ਹੈ, ਉਹ ਮੱਝਾਂ ਨੂੰ ਕੋਈ ਕੱਖ ਪਈ ਜਾਂਦੀ ਹੈ, ਉਹਨੇ ਚਾਹ ਕਰ ਲੈਣੀ ਆਪ, ਨਾਲੇ ਉਹਨੂੰ ਕੋਈ ਕਰਮਾ ਵਾਲੀ ਹੈ ਮੈਂ ਬਣਾ ਲਈ ਹੁਣ 2 ਕੱਪ, ਇੱਕ ਤੂੰ ਪੀ ਲੈ ਇੱਕ ਮੈਂ ਪੀ, ਐਂ ਹੋ। ਤੇ ਸਾਡੇ ਵਾਲਿਆਂ ਨੇ ਤੇ ਜਾ ਕੇ ਬਹਿ ਜਾਣਾ ਰਜਾਈ ਦੇ ਵਿੱਚ, ਲਿਆਓ ਚਾਹ, ਲਿਆਓ ਮੂੰਗਫਲੀ, ਲਿਆ ਸਬਜ਼ੀ, ਲਿਆ ਟੇਸਟ ਕਰਾ, ਉਹ ਕਹਿੰਦੀ ਦੁਰ ਫਿਟੇ ਮੂੰਹ ਤੇਰੇ ਇਹੋ ਜਿਹਾ ਬੰਦਾ ਵੀ ਤੂੰ ਆਪ ਕਰ ਲੈ ਮਾੜਾ ਜਿਹਾ ਕੁਛ, ਤੇ ਫਿਰ ਸਾਡੇ ਵਾਲੇ ਕਹਿਣਗੇ ਲੈ ਥੱਲੇ ਲੱਗੇ ਹੋਏ ਹਾਂ ਅਸੀਂ ਜਨਾਨੀਆਂ ਦੇ, ਅਸੀਂ ਕਿਉਂ ਕਰੀਏ, ਸਾਡਾ ਕੰਮ ਕਰਦਾ ਆਹ ਕਰਦੇ ਸਾਡੇ, ਅਸੀਂ ਕਰਾਉਣ ਵਾਲੇ ਵੀ ਪਹਿਲਾਂ ਸਾਡੀ ਮਾਂ ਸੇਵਾ ਕਰੇ, ਸਾਡੀ ਜਦੋਂ ਨਿੱਕੇ ਸੀ ਸਾਡੀ ਮਾਂ ਸੇਵਾ ਕਰੇ, ਹੁਣ ਅਸੀਂ ਜਵਾਨ ਹੋ ਗਏ ਸਾਡੀ ਘਰ ਵਾਲੀ ਕਰੇ, ਜਦੋਂ ਬੁੜੇ ਹੋ ਜਾਣਗੇ ਫਿਰ ਨੂੰਹਾਂ ਧੀਆਂ ਕਰਨ, ਹੁਣ ਅਸੀਂ ਕਰਾਂਗੇ ਇਹ ਕੰਮ, ਇਹ ਸਾਡੇ ਕਰਨ ਵਾਲੇ ਕੰਮ ਨੇ, ਆਹ ਹਾਲ ਹੈ ਸਾਡਾ। ਐ ਨਹੀਂ ਪਿਆਰੇ, ਜਿਹੜਾ ਬੰਦਾ ਕਰਨ ਵਾਲਾ ਹੈ ਨਾ ਉਹਨੇ ਤੇ ਪੁੱਛਣਾ ਹੀ ਨਹੀਂ, ਉਹਨੇ ਤੇ ਵੇਖਣਾ ਵੀ ਯਾਰ ਉਹ ਵੀ ਕੰਮ ਕਰਦੀ ਹੈ, ਉਹ ਵੀ ਸਵੇਰ ਦੀ ਲੱਗੀ, ਚੱਲ ਮੈਂ ਲੱਗ ਜਾਂਦਾ ਨਾਲ, ਕੀ ਫਰਕ ਪੈਂਦਾ ਜੇ ਉਹ ਸਬਜ਼ੀ ਉਹ ਧਰਦੀ, ਚਾਹ ਮੈਂ ਧਰ ਲੈਂਦਾ, ਫਿਰ ਫਰਕ ਕੀ ਪੈ ਜੂ ਇਹਦੇ ਨਾਲ। ਪਰ ਅਸੀਂ ਸਾਰੇ ਕਰਾਉਣ ਵਾਲੇ ਆ ਭਾਈ, ਨਵਾਬ ਬਣ ਕੇ ਬਹਿੰਦੇ ਆ ਹਰੇਕ ਜਗ੍ਹਾ, ਚਾਹੇ ਸਤਸੰਗ ਜੀ ਹੋਵੇ, ਇੱਥੇ ਆ ਕੇ ਲੱਗੇ ਨੇ ਲਿਆਓ ਬਾਟੀ, ਆਈ ਨਹੀਂ ਅਜੇ, ਆਈ ਨਹੀਂ ਰੋਟੀ ਅਜੇ, ਐਂ ਐਂ ਚੱਲੂ ਕੰਮ, ਸੱਚੀ ਗੱਲ ਆ ਪਿਆਰ। ਐਂ ਟਰਾਲੀ ਵਾਲਿਆਂ ਨੂੰ ਰੋਹ ਮਾਰਨਗੇ, ਪਰਾਲੀ ਦੇ ਧਰ ਲਿਆ ਕਰੋ ਵਿੱਚ, ਐਵੇਂ ਬਹਿਣਾ ਔਖਾ ਹੋ ਜਾਂਦਾ, ਇਹ ਪਰਾਲੀ ਪਰੂਲੀ ਹੋਵੇ ਵਿੱਚ, ਇਹਦੇ ਦੋ ਸਭ ਸਿੱਟੋ, ਇਹਦੇ ਚ ਕੁਝ ਲਿਆ ਕੇ ਦੋ ਪੰਡਾਂ ਪਰਾਲੀ ਦੀਆਂ, ਕੱਲ ਨੂੰ ਫੇਰ ਆਉਣਾ, ਖੁਜ ਕੇ ਮਾਰਦੇ ਲਈ ਉਹਨੂੰ, ਨਾਲੇ ਅਗਲਾ ਲੈਣ ਗਿਆ ਉੱਥੇ ਘਰ ਤੱਕ, ਟਰਾਲੀ ਗੇਟ ਅੱਗੇ ਖਿਲਾਰੀ ਜਾ ਕੇ ਹੁਜਕੇ ਮਾਰਦੇ ਲਈ ਤੁਸੀਂ ਆਹ ਹਾਲ ਕਰ ਲਓ ਸੇਵਾ। ਆਓ ਪਿਆਰੇ ਉਹ ਧਰਮੀ ਇੰਨਾ ਨਹੀਂ, ਧਰਮ ਦੀ ਡੈਫੀਨੇਸ਼ਨ ਹੋਰ ਹੈ। ਕੁਛ ਦੇਣ ਨੂੰ ਧਰਮ ਕਹਿੰਦੇ ਆ, ਲੈਣ ਨੂੰ ਧਰਮ ਨਹੀਂ ਕਹਿੰਦੇ। ਪਾਈ ਫਿਰ ਕਿਰਪਾਨਾਂ ਜਿੱਡੀਆਂ ਮਰਜ਼ੀ, ਵਧਾਈ ਫਿਰ ਦਾੜੀਆਂ, ਕਰੀ ਜਾ ਜੋ ਮਰਜ਼ੀ, ਇਹਨੂੰ ਧਰਮ ਨਹੀਂ ਕਹਿੰਦੇ। ਧਰਮ ਹੈ ਤੂੰ ਕੀਤਾ ਕੀ, ਤੇਰੀ ਸੇਵਾ ਕੀ ਹੈ, ਤੂੰ ਯੋਗਦਾਨ ਕੀ ਪਾਇਆ ਇਹਦੇ ਵਿੱਚ, ਸਿੱਖੀ ਚ ਆ ਕੇ ਤੂੰ ਯੋਗਦਾਨ ਕੀ ਪਾਇਆ ਇਹ ਦੱਸ, ਸਿੱਖੀ ਚ ਆ ਕੇ ਤੇਰਾ ਹਿੱਸਾ ਮੈਂ ਪਾਇਆ ਕੀ ਹੈ ਇਹਦੇ ਬਾਰੇ। ਆਓ ਬਾਕੀ ਦੀਆਂ ਗੱਲਾਂ ਕੱਲ ਕਰਾਂਗੇ, 4 ਵੱਜ ਗਏ, ਸਮਾਂ ਕਾਫੀ ਹੋ ਗਿਆ। ਬੇਨਤੀ ਸੁਣੋ ਵੀ ਇੱਕ ਤੇ ਗੁਰੂ ਜੀ ਜਾਣਗੇ ਫਿਰ ਚੱਲਾਂਗੇ, ਦੂਜੀ ਬੇਨਤੀ ਇਹ ਹੈ ਵੀ ਆਪਾਂ ਵੇਲੇ ਨਾਲ ਆਉਣ ਦੀ ਖੇਚਲ ਕਰੀ। ਅੱਜ ਸੰਗਤ ਲੇਟ ਆਈ ਸੀ, ਕੱਲ ਆਪਾਂ 1:30 ਵਜੇ ਤੱਕ ਆਇਓ ਸਾਰੇ, ਮੈਂ ਕੋਸ਼ਿਸ਼ ਤੇ ਕਰੂੰ ਵੀ 1:30 ਵਜੇ ਆ ਜਾ, ਜੇ ਜ਼ਿਆਦਾ ਤੋਂ ਜ਼ਿਆਦਾ ਲੇਟ ਹੋਇਆ ਤੇ 1:45 ਤੱਕ ਤੇ ਆ ਹੀ ਜਾਵਾਂ, ਇਦੋਂ ਲੇਟ ਨਹੀਂ ਕਰਦਾ। ਜਥਾ 1 ਵਜੇ ਸ਼ੁਰੂ ਕਰ ਲੈਂਦਾ ਹੈ, ਵੇਲੇ ਨਾਲ ਆਇਓ ਕੱਲ ਨੂੰ। ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਥੋੜਾ ਜਿਹਾ ਵੇਲੇ ਨਾਲ ਆਇਓ, ਕੰਮ ਨਹੀਂ ਮੁੱਕਣੇ ਭਾਈ, ਮੁਕਾਉਂਦਿਆਂ ਮੁਕਾਉਂਦਿਆਂ ਆਪਾਂ ਮੁੱਕ ਜਾਣਾ। ਕੰਮ ਕਾਰ ਥੋੜਾ ਜਲਦੀ ਨਿਬੇੜ ਲਿਓ, ਸਾਰਾ ਕੰਮ ਕਰਕੇ ਹੀ ਆਉਣਾ ਹੈ, ਐਂ ਤਾਂ ਨਹੀਂ ਵੀ ਮੱਝਾਂ ਭੁੱਖੀਆਂ ਛੱਡ ਆਉਂਗੇ, ਕਰਕੇ ਆਇਓ, ਵੇਲੇ ਨਾਲ ਕਰ ਲਿਓ ਥੋੜਾ ਜਿਹਾ, ਸਾਰਾ ਕੰਮ ਵੇਲੇ ਨਾਲ ਕਰ ਲਿਓ, ਨਿਬੇੜ ਕੇ ਛੇਤੀ ਟਾਈਮ ਕੱਢ ਕੇ ਫਿਰ ਦੁਪਹਿਰ ਦੇ ਦੀਵਾਨ ਤੇ ਹਾਜ਼ਰੀ ਭਰਿਓ। 1:45-1:30 ਵਜੇ ਕੋਸ਼ਿਸ਼ ਕਰਾਂਗੇ, 1 ਵਜੇ ਦੀਵਾਨ ਜਥਾ ਆ ਜਾਂਦਾ, 1 ਵਜੇ ਆ ਕੇ ਵੇਲੇ ਨਾਲ ਜਗ੍ਹਾ ਮੱਲ ਕੇ ਜਿੱਥੇ ਜਿੱਥੇ ਸਮਾਂ ਮਿਲੇ ਬੈਠੋ, ਕੱਲ ਤੇ ਪਰਸੋਂ 2 ਦਿਨ ਹਾਜ਼ਰੀ ਭਰੀਏ। ਬਾਕੀ ਜਿਹੜਾ ਹੈ ਅੰਮ੍ਰਿਤ ਛਕਣਾ, ਜਿਨ੍ਹਾਂ ਵੀਰਾਂ ਭਰਾਵਾਂ ਭੈਣਾਂ ਨੇ ਉਹ ਨਾਮ ਲਿਖਾਓ ਜੀ ਪ੍ਰਬੰਧਕਾਂ ਕੋਲ, ਕੱਲ ਦਾ ਦਿਨ ਹੈ ਆਪਣੇ ਕੋਲ, ਪਰਸੋਂ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਦਾਖਲੇ ਲਈਏ ਜੀ ਆਪਾਂ ਸਾਰੇ। ਇਹ ਪੜ੍ਹਾਈ ਬੜੀ ਸੋਹਣੀ ਹੈ, ਪੜ੍ਹੀਏ, ਗੁਰਮਤ ਬਹੁਤ ਪਿਆਰੀ ਹੈ, ਬੜੀ ਸੌਖੀ ਹੈ, ਗੁਰਮਤ ਸਾਡੇ ਵਰਗਿਆਂ ਨੇ ਔਖੀ ਕਰਤੀ, ਸੌਖੀ ਬਹੁਤ, ਗੁਰੂ ਜੀ ਦਾ ਰਾਹ ਬਹੁਤ ਸੌਖਾ, ਬੜਾ ਵਧੀਆ, ਜ਼ਿੰਦਗੀ ਬੜੀ ਸੋਹਣੀ ਬਣ ਜਾਣੀ ਹੈ, ਜ਼ਿੰਮੇਵਾਰੀਆਂ ਬਹੁਤ ਬਣ ਜਾਣ, ਜ਼ਿੰਮੇਵਾਰ ਬਣਾਂਗੇ ਆਪਾਂ। ਆਓ ਜਿਹੜੇ ਵੀਰ ਭਰਾ ਭੈਣਾਂ ਚਾਹੁੰਦੇ ਹੋ ਤੇ ਪਰਸੋਂ ਅੰਮ੍ਰਿਤ ਤਿਆਰ ਹੋਣਾ, ਖੰਡੇ ਬਾਟੇ ਦੀ ਪੋਲ ਪ੍ਰਾਪਤ ਕਰਕੇ ਤੇ ਗੁਰੂ ਘਰ ਚ ਦਾਖਲਾ ਲੈ ਲਈਏ, ਫਿਰ ਅੱਗੇ ਪੜ੍ਹਾਈ ਕਰੀਏ। ਗੁਰੂ ਜੀ ਜਾਂਦੇ ਆ ਫਿਰ ਆਪਾਂ ਚੱਲਾਂਗੇ, ਲੰਗਰ ਪ੍ਰਸ਼ਾਦਾ ਛੱਕ ਕੇ ਜਾਇਓ। ਹੁਣ ਐ ਨਾ ਹੋਵੇ ਵੀ ਬੈਠੇ ਹੋਈ ਨਾ ਟਾਟ ਤੇ ਵੀ ਛੱਡ ਪਰੇ, ਹਰੇਕ ਹੀ ਬਾਲਟੀ ਚੱਕ ਲੈ ਜਾ ਕੇ, ਇਹ ਤੇ ਗੱਲ ਕਹਿਣ ਚ ਆਉਂਦੀ ਹੈ ਸਮਝਣ ਵਿੱਚ ਵੀ ਬਿਰਤੀ ਦਾ ਫਰਕ ਹੈ, ਵੀ ਹੁਣ ਸਾਰਿਆਂ ਦੀ ਬਿਰਤੀ ਜਾਗ ਪਏ ਵੀ ਹੁਣ ਤੇ ਵੀ ਸਾਰੀ ਬਾਲਟੀਆਂ ਚੱਕਾਂਗੇ, ਐ ਨਹੀਂ, ਗੱਲ ਸਮਝਣ ਵਾਸਤੇ ਹੈ ਵੀ ਸਾਡਾ ਸੁਭਾਅ ਹੈ ਇੱਦਾਂ, ਸਾਡੀ ਬਿਰਤੀ ਹੈ ਇੱਦਾਂ, ਸਾਡੀ ਬਿਰਤੀ ਚ ਇਹ ਹੈ ਵੀ ਅਸੀਂ ਕਰਾਈਏ, ਸਾਡਾ ਸੁਭਾਅ ਹੈ ਵੀ ਅਸੀਂ ਅਸੀਂ ਕਰਨ ਵਾਸਤੇ ਥੋੜਾ ਆ, ਅਸੀਂ ਤੇ ਕਰਾਉਣ ਵਾਲੇ ਹਾਂ, ਸਾਡੇ ਸੁਭਾਅ ਚ ਇਹ ਚੀਜ਼, ਇਹ ਸੁਭਾਅ ਚੇਂਜ ਕਰਨਾ ਚਾਹੀਦਾ ਸਾਨੂੰ, ਇਹ ਸੁਭਾਅ ਬਦਲਣਾ ਚਾਹੀਦਾ। ਸੋ ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ, ਕੱਲ ਫਿਰ ਵੇਲੇ ਨਾਲ ਆ ਕੇ ਦਰਸ਼ਨ ਦਿਓ, ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਆਪਣੀ ਰੱਖ ਲਓ, ਮੱਥਾ ਟੇਕੋ ਤੇ ਸੇਵਾ ਰਲ ਮਿਲ ਕੇ ਸਾਰੇ ਕਰੋ, ਨਗਰ ਨਿਵਾਸੀ ਇੱਥੇ ਹੀ ਲੰਗਰ ਪਕਾਓ, ਇੱਥੇ ਹੀ ਛਕੋ ਛਕਾਓ, ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਰਲ ਕੇ ਸਾਰੇ ਯੋਗਦਾਨ ਪਾਓ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰ ਪਾਇਆ, ਸ਼ਬਦ ਗਾਵਣਿਆ ਸਭੋ ਤਾਂ ਗਾਵੋ ਹਰੀ ਤੇਰਾ ਆਨੰਦ ਨਿਵਸਾਇਆ, ਹੈ ਨਾਨਕ ਅਨੰਦ ਹੋਆ ਸਤਿਗੁਰੁ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਮਨ ਮੇਰੇ ਤੂੰ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ, ਅਗਲਾ ਅਗਲਾ ਸੁਖਰਤ ਸੁਆਮੀ ਸੋ ਕਿਉਂ ਮਨ ਹੋਸਾ, ਤੇਰੀ ਨਾਮ ਜਿਨ ਕੈ ਮਾਨੋ ਹੱਸਿਆ ਸ਼ਬਦ ਕਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਹਰ ਤੇਰੇ ਸਾਚਾ, ਮੇਰਾ ਆਧਾਰੋ ਸਾਧਨਾ ਮੇਰਾ ਆਧਾਰ, ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨ ਆਏ ਵਸਿਆ ਤੇਰੀ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨੀ ਕਾ ਗੁਰ ਵਿਭਾ ਜਿਸ ਨੇ ਆਏ ਬਣਿਆ, ਕਹਿ ਨਾਨਕ ਸੁਣਾ ਹੋ ਸੰਤੋ ਜਗਤ ਕਰੋ ਪਿਆਰੋ ਸੱਚਾ ਰਾ ਮੇਰਾ ਰਾਧਾ ਰੂਪਾ ਜੇ ਪੰਥ ਸ਼ਬਦ ਜਿਤਕਾਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਗਨਾ ਜਿਤ ਕਰਤਾਰੀਆ ਪੰਥ ਦੇ ਪੁਟਵਾਸ ਕੀਤੇ ਕਾਰ ਕੰਠ ਕੁਮਾਰਿਆ ਕਰਮ ਪਾਇਆ ਸੁਦ ਜਿਤ ਕੋ ਸੇ ਨਾਮ ਹਰ ਕੈ ਲਾਗੈ ਆਹੈ ਨਾਨਕ ਕਰ ਸੁਖ ਹੋ ਆਜਿਤ ਕਰਿ ਅਨਹਦਵਾਰ ਅਨੰਤ ਸੁਨੋ ਮਤ ਭਾਗੀ ਹੋ ਸਭ ਅਕਬਰ ਰਹਿਆ ਪ੍ਰਭੂਰ ਗੁਰੂ ਪਾਣੀ ਮਾਤਾ ਭਰਤ ਮਹੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਠਾਕੁਰ ਤੁਮ ਕਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਕੰਮ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਮਾਉਣੇ ਤੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤਿਕ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈ ਕਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ

जैहे हर सिमरन पया तैहे उपाद गत कीनी वड पागी हर जपना जन नानक को गुर एह मत दीनी जप हर भव जल तरना। वाहिगुरु जी का खालसा वाहिगुरु जी की फतेह। वाहिगुरु जी का खालसा।